सतगुरु की सेवा सफल है, जेको करे चित लाए। मन चिंदिया फल पावना, हमें जाए सेवक की ओढ़ निभी प्री जीवत साहिब सेवो अपना। चलते रखियो ची सेवक की आओ सारे पढ़िए भाई अरदास पिया अरदास प्यारे सेवक की अरदास प्यारे दुखी अरदास प्यारे सेवक की अरदास प्यारे रब जब जीवा प्रभु चरण तुम्हारे जब जीवा प्रभु चरण तुम्हारे जब जीवा रब चरण तुम्हारे जब जीवा प्रभु चरण तुम्हारे जब जीवा प्रभु चरण तुम्हारे जब जीवा प्रभु चरण तुम्हारे जब जीवा प्रभु चरण तुम्हारे जब जीवा प्रभु चरण तुम्हारे प्रभु चरण तुम्हारे सेवक की अरदास प्यारे सेवक की अरदास प्यारे पढ़ो सेवक की सेवक की अरदास जब जीवा जब जीवा प्रभु चरण तुम्हारे जब जीवा प्रभ चरण तुम्हारे बोलो जब जीवा पढ़ो पढ़ो प्रभ जब जीवा प्रभु चरण तुम्हारे सेवक की अरदास प्यारे सेवक की अरदास प्यारे ओ बिरला जा गुर प्रसाद गुर प्रसाद वो शब्द पछाण गुर प्रसाद वो शब्द पछाण गुर प्रसाद वो शब्द पछाण गुर प्रसाद वो शब्द सेवक की अरदास प्यारे सेवक की अरदास प्यारे जप जी मां प्रभु चरण तुम्हार जप जी मां प्रभु चरण तुम्हार जप जी मां प्रभु चरण तुम्हार जप जी मां प्रभु चरण तुम्हार ओ जी मां प्रभु चरण तुम्हार ओट तुम्हारी

ਕੀ ਗੁਰ ਮੇਰਿਆ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਓ ਬਖਸ਼ੀ ਗੁਰ ਮੇਰਿਆ ਸੇਵਾ ਤੇ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਕਲਯੁਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਸੰਗਤ ਆਉਣ ਵਾਲੀ ਹੈ ਰਸਤੇ ਦੇ ਵਿੱਚ ਬੈਠ ਜਾਣ ਜਾਂ ਬਾਅਦ ਵਿੱਚ ਮੱਥਾ ਟੇਕ ਲੈਣਗੇ ਪੰਡਾਲ ਦੇ ਵਿੱਚ ਬਿਠਾ ਲਓ ਬਾਅਦ ਵਿੱਚ ਨਮਸਕਾਰ ਸਾਰੇ ਸਿੰਘ ਕਰ ਲੈਣਗੇ ਪਹਿਰੇਦਾਰ ਵੀਰ ਬੇਨਤੀ ਕਰਦੇ ਦੂਰੋਂ ਮੱਥਾ ਟੇਕ ਕੇ ਰਸਤੇ ਦੇ ਵਿੱਚ ਹੀ ਬੈਠ ਜਾਣ ਅੱਧ ਵਿੱਚ ਰਸਤਾ ਬੰਦ ਕਰ ਲਿਓ ਸਿੰਘੋ ਸਵਾਓ ਜੀ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਹੈ ਤਿੰਨ ਦਿਨ ਦਾ ਗੁਰਮਤਿ ਸਮਾਗਮ ਜੋ ਕਿ ਇਹ ਕਸਬੇ ਦੇ ਵਿੱਚ ਧੂਰੀ ਵਿੱਚ ਰੱਖਿਆ ਗਿਆ ਹੈ ਤੇ ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਇੱਕ ਗੱਲ ਪੱਕੀ ਦਿਮਾਗ ਵਿੱਚ ਰੱਖੀਏ ਕਿ ਗੁਰੂ ਘਰ ਵਿੱਚ ਸਤਸੰਗਤ ਵਿੱਚ ਜਿੱਥੇ ਵੀ ਅਸੀਂ ਜਾਣਾ ਹੈ ਅਸੀਂ ਅਕਲ ਲੈਣ ਵਾਸਤੇ ਜਾਂਦੇ ਹਾਂ ਸਮਝ ਲੈਣ ਵਾਸਤੇ ਜਾਂਦੇ ਹਾਂ ਬਹੁਤਾ ਸਾਡਾ ਸੁਭਾਅ ਇਹ ਹੈ ਵੀ ਅਸੀਂ ਦਾਤਾਂ ਲੈਣ ਜਾਣਾ ਤੇ ਜੇ ਦਾਤ ਨਾ ਮਿਲੀ ਕਈ ਵਾਰੀ ਕਈ ਬੰਦੇ ਸ਼ਰਧਾ ਵਾਲੇ ਨਿਸ਼ਰਧਕ ਹੋਏ ਵੇਖੇ ਹੈ ਵੀ ਮੈਂ ਤੇ ਇੰਨੇ ਸਾਲ ਹੋ ਗਏ ਮੈਂ ਤੇ ਜਾਂਦਾ ਮੈਨੂੰ ਦਾਤ ਕਿਉਂ ਨਹੀਂ ਮਿਲਦੀ ਹੁਣ ਉਹਦਾ ਆਉਣਾ ਗਲਤ ਹੈ ਹੁਣ ਜੇ ਤੂੰ ਸੋਨੇ ਵਾਲੀ ਦੁਕਾਨ ਤੇ ਜਾ ਕੇ ਕਵੇਂ ਨਾ ਵੀ ਮੈਨੂੰ ਕੱਪੜਾ ਕਿਉਂ ਨਹੀਂ ਮਿਲਦਾ ਇੱਥੋਂ ਫਿਰ ਤੇਰੀ ਗਲਤੀ ਹੈ ਸੁਨਾਰ ਦੀ ਦੁਕਾਨ ਤੇ ਕਵੇਂ ਵੀ ਮੈਨੂੰ ਤੇ 20 ਸਾਲ ਹੋ ਗਏ ਇੱਥੇ ਗੇੜੇ ਮਾਰਦੇ ਨੂੰ ਇੱਥੋਂ ਮੈਨੂੰ ਕੱਪੜਾ ਕਿਉਂ ਨਹੀਂ ਮਿਲਦਾ ਐ ਨਹੀਂ ਮਿਲਣਾ ਇਹ ਸਾਡੀ ਗਲਤੀ ਹੈ ਫਿਰ ਬੇਨਤੀ ਨੂੰ ਸੁਣੋ ਗੁਰੂ ਘਰ ਦੇ ਵਿੱਚ ਸਤਸੰਗਤ ਦੇ ਵਿੱਚ ਜਦੋਂ ਵੀ ਜਾਣਾ ਹੈ ਇਹ ਸੋਚਣਾ ਹੈ ਵੀ ਮੈਂ ਅਕਲ ਲੈਣ ਵਾਸਤੇ ਚਾਹੀਦਾ ਮੈਨੂੰ ਸਮਝ ਮਿਲੇ ਮੈਨੂੰ ਨੌਲੇਜ ਮਿਲੇ ਗੁਰੂ ਘਰ ਵਿੱਚ ਮੈਂ ਗਿਆਨ ਲੈਣ ਲਈ ਜਾਣਾ ਹੈ ਅਕਲ ਲੈਣ ਲਈ ਜਾਣਾ ਕਿਉਂਕਿ ਜਿਹੜੀਆਂ ਦਾਤਾਂ ਨੇ ਨਾ ਦੁਨਿਆਵੀ ਇਹ ਗੱਲ ਬਹੁਤ ਵਾਰ ਹੋਈ ਹੈ ਵੀ ਇਹ ਤੇ ਉਹਨਾਂ ਕੋਲ ਵੀ ਹੈ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਗੁਰਦੁਆਰੇ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘ ਕਾਮਰੇਡ ਬੰਦਿਆਂ ਨੂੰ ਮਿਲੇ ਹੋ ਕਦੇ ਵੇਖੇ ਨੇ ਕਾਮਰੇਡ ਆਪਣੇ ਪਿੰਡਾਂ 'ਚ ਬਥੇਰੇ ਹੈ ਭਲਾ ਦੱਸੋ ਵੀ ਕਾਮਰੇਡਾਂ ਦੇ ਬੱਚੇ ਹੁੰਦੇ ਨੇ ਔਲਾਦ ਹੁੰਦੀ ਹੈ ਕਿ ਨਹੀਂ ਹੁੰਦੀ ਕਾਮਰੇਡ ਹੁੰਦੀ ਹੈ ਭਲਾ ਕਾਮਰੇਡਾਂ ਦੇ ਖੇਤਾਂ 'ਚ ਮੀਂਹ ਪੈਂਦਾ ਕਿ ਨਹੀਂ ਪੈਂਦਾ ਪੈਂਦਾ ਕਾਮਰੇਡਾਂ ਦੇ ਸੂਰਜ ਚੜ੍ਹਦਾ ਕਿ ਨਹੀਂ ਚੜ੍ਹਦਾ ਫਸਲਾਂ ਹੀ ਨਹੀਂ ਪੱਕਦੀਆਂ ਕੀ ਕਾਮਰੇਡਾਂ ਦੇ ਕੋਠੀਆਂ ਬਣਦੀਆਂ ਨਹੀਂ ਕੀ ਕਾਮਰੇਡਾਂ ਦੇ ਨਿਆਣੇ ਪੜ੍ਹਦੇ ਨਹੀਂ ਦੱਸਿਓ ਭਲਾ ਕਾਮਰੇਡਾਂ ਦੇ ਵੀਜ਼ੇ ਨਹੀਂ ਲੱਗਦੇ ਲੱਗਦੇ ਉਹ ਤੇ ਰੱਬ ਨੂੰ ਮੰਨਦੇ ਹੀ ਨਹੀਂ ਉਹ ਤੇ ਕਹਿੰਦੇ ਅਸੀਂ ਜਾਂਦੇ ਹੀ ਨਹੀਂ ਗੁਰਦੁਆਰੇ ਕਿਹੜਾ ਰੱਬ ਕਿਹੜੇ ਰੱਬ ਦੀਆਂ ਗੱਲਾਂ ਕਰਦੇ ਹੋ ਤੁਸੀਂ ਧਰਮ ਤੇ ਗਲਤ ਧਰਮ ਤੇ ਬੰਦੇ ਨੂੰ ਫਸਾਉਂਦਾ ਧਰਮ ਤੇ ਤਰੱਕੀ ਦੀ ਰਾਹ 'ਚ ਤਰੱਕੀ ਦੇ ਰਾਹ 'ਚ ਰੋੜ ਹੈ ਇਹ ਕਹਿੰਦੇ ਆ ਕਾਮਰੇਡ ਵੀ ਇੱਕ ਗੱਲੋਂ ਸੱਚੇ ਵੀ ਹੈ ਕਿਵੇਂ ਭਲਾ ਜਿਹੜਾ ਨਕਲੀ ਜੇ ਬਣਾਈ ਫਿਰਦੇ ਹਾਂ ਨਾ ਆਪਾਂ ਇਹ ਤੇ ਤਰੱਕੀ ਦੇ ਰਾਹ 'ਚ ਰੋੜਾ ਹੀ ਹੈ ਅਸਲੀ ਜਿਹੜਾ ਰੱਬ ਦਾ ਬਣਾਇਆ ਹੈ ਉਹ ਨਹੀਂ ਤਰੱਕੀ ਦੇ ਰਾਹ 'ਚ ਰੋੜਾ ਸ੍ਰੀ ਵਾਹਿਗੁਰੂ ਨਕਲੀਆਂ ਦੀ ਜਿਹੜਾ ਨਕਲੀ ਜੇ ਧਰਮ ਨੇ ਜੋ ਦਿਸ ਰਿਹਾ ਅੱਜ ਸਾਡਾ ਵੀ ਜਿਹੜਾ ਸਿੱਖ ਧਰਮ ਅੱਜ ਦਿਸਦਾ ਹੈ ਇਹ ਕਹਿ ਲਓ ਤੁਸੀਂ ਵੀ ਸਾਰਾ ਹੀ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਇਦਾਂ ਦਾ ਕੁਛ ਵੀ ਜੋ ਦਿਸ ਰਿਹਾ ਸਿੱਖ ਧਰਮ ਜੋ ਦਿਸਦਾ ਹੈ ਉਹ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਹੋਰ ਲਿਖਿਆ ਆ ਜਿਹੜਾ ਵਿਖਾ ਰਹੇ ਹਾਂ ਅਸੀਂ ਧਰਮ ਸਿੱਖ ਧਰਮ ਬਾਰੇ ਜੋ ਅੱਜ ਡੈਫੀਨੇਸ਼ਨ ਦਿੱਤੀ ਜਾ ਰਹੀ ਹੈ ਇਹ ਤੇ ਹੋਰ ਇਹ ਤੇ ਉਹ ਗੱਲਾਂ ਹੀ ਨਹੀਂ ਹੈਗੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਤੇ ਜੇ ਕੋਈ ਬੰਦਾ ਸਿੱਖ ਧਰਮ ਨੂੰ ਵੇਖ ਕੇ ਅੱਜ ਕਾਮਰੇਡ ਬਣ ਗਿਆ ਉਹਨੂੰ ਇਹ ਸਾਨੂੰ ਮੈਨੂੰ ਲੱਗਦਾ ਹੈ ਵੀ ਉਹ ਬੰਦਾ ਸਾਨੂੰ ਵੇਖ ਕੇ ਬਣ ਗਿਆ ਕਾਮਰੇਡ ਸਾਡੇ ਲੱਛਣ ਵੇਖ ਕੇ ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਦਾ ਨਾ ਸੱਚੀ ਦਿਲੋਂ ਸਾਰੀਆਂ ਗੱਲਾਂ ਨੂੰ ਨੋਟ ਕਰਦਾ ਫਿਰ ਕਾਮਰੇਡ ਨਹੀਂ ਸੀ ਬਣ ਸਕਦਾ ਸਾਨੂੰ ਵੇਖ ਕੇ ਉਹ ਬਣਿਆ ਸਾਡੇ ਲੱਛਣ ਹੀ ਇਦਾਂ ਦੇ ਨੇ ਅਗਲਾ ਕਹਿੰਦਾ ਯਾਰ ਇਹ ਨੂੰ ਧਰਮ ਕਹਿੰਦੇ ਸਾਡੀਆਂ ਗੱਲਾਂ ਹੀ ਇਦਾਂ ਦੀਆਂ ਜੋ ਅਸੀਂ ਸਿੱਖ ਧਰਮ ਵਿਖਾਉਂਦੇ ਹਾਂ ਉਹ ਕੁਝ ਹੋਰ ਹੈ ਤੇ ਜਿਹੜਾ ਸਿੱਖ ਧਰਮ ਬਾਬਾ ਕਬੀਰ ਸਾਹਿਬ ਵਰਗਿਆਂ ਨੇ ਗੁਰੂ ਨਾਨਕ ਪਾਤਸ਼ਾਹ ਵਰਗਿਆਂ ਨੇ ਭਗਤ ਰਵਿਦਾਸ ਜੀ ਵਰਗਿਆਂ ਨੇ ਜਿਹੜਾ ਧਰਮ ਉਹਨਾਂ ਨੇ ਵਿਖਾਇਆ ਉਹਦੇ ਤੋਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ ਉਹ ਕਮਾਲ ਦਾ ਜਿਹੜਾ ਅਸੀਂ ਵਿਖਾਉਂਦੇ ਹਾਂ ਇਹਦੇ ਤੇ ਸ਼ੱਕ ਪੈਦਾ ਹੁੰਦਾ ਹੈ ਇਹਦੇ ਤੇ ਹਜ਼ਾਰਾਂ ਸਵਾਲ ਖੜੇ ਹੋ ਸਕਦੇ ਆ ਇਹਦੇ ਤੇ ਤਰਕ ਪੈਦਾ ਹੁੰਦਾ ਹੈ ਇਹਦੇ ਤੇ ਗੱਪ ਕਹਾਣੀਆਂ ਨੇ ਸ਼ੰਕੇ ਤੇ ਦੇਖੋ ਨਾ ਜਿਹੜੀ ਸਹੀ ਗੱਲ ਹੋਵੇ ਵੀ 15 ਮਿੰਟ ਵਿੱਚ ਸੰਗਰੂਰ ਪਹੁੰਚ ਗਏ ਜੀ ਧੂਰੀ ਤੋਂ ਇਹ ਤੇ ਸਹੀ ਗੱਲ ਹੈ ਇਹਦੇ ਤੇ ਤਰਕ ਕੀ ਪੈਦਾ ਕਰੂ ਕੋਈ ਵੀ ਠੀਕ ਹੈ ਜੀ ਗੱਡੀ ਦੇ ਵਿੱਚ ਗਏ ਹੋਣਗੇ 15 ਮਿੰਟ 'ਚ ਪਹੁੰਚ ਗਏ ਹੋਣਗੇ ਜੇ ਕੋਈ ਬੰਦਾ ਕਹਿੰਦੇ 10 ਮਿੰਟ 'ਚ ਹੀ ਪਹੁੰਚ ਗਏ ਆਪਾਂ ਕਹਾਂਗੇ ਯਾਰ ਇਹ ਵੀ ਠੀਕ ਹੈ ਵੀ 10 ਮਿੰਟ 'ਚ ਵੀ ਬੰਦਾ ਜਾ ਸਕਦਾ ਤੇਜ਼ ਸਪੀਡ ਨਾਲ ਜਾਵੇ ਤੇ ਜੇ ਕੋਈ ਬੰਦਾ ਕਵੇ ਵੀ 1 ਮਿੰਟ ਵਿੱਚ ਹੀ ਮੈਂ ਪਹੁੰਚ ਗਿਆ 12 ਵਜੇ ਮੈਂ ਇੱਥੇ ਸੀ ਤੇ 12:02 ਤੇ ਮੈਂ ਸੰਗਰੂਰ ਸੀ ਤੇ ਫਿਰ ਤੇ ਆਪਾਂ ਕਹਾਂਗੇ ਵੀ ਕਿਉਂ ਛੱਡੀ ਜਾਂਦਾ ਹੈ ਆਖੋ ਸਤਨਾਮ ਵੀ ਆਹ ਤੇ ਗਲਤ ਹੈ ਆਹ ਤੇ ਗੱਲ ਗਲਤ ਹੈ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਨੇ ਉਹ ਤੇ ਜੈਨੂਅਨ ਗੱਲ ਹੈ ਉਹ ਸੱਚ ਹੈ ਉਹਦੇ ਤੇ ਤਰਕ ਬੰਦਾ ਕਿਵੇਂ ਕਰੂ ਜਿਹੜੇ ਬੰਦੇ ਤਰਕਾਂ ਕਰਦੇ ਨੇ ਉਹ ਗੱਪ ਕਹਾਣੀਆਂ ਕਰਕੇ ਜਿਹੜੀਆਂ ਅੱਜ ਅਸੀਂ ਸੁਣਾ ਰਹੇ ਹਾਂ ਜੋ ਅੱਜ ਵਿਖਾਇਆ ਜਾ ਰਿਹਾ ਸਿੱਖ ਧਰਮ ਤਾਂ ਕਰਕੇ ਲੋਕ ਦੂਰ ਹੋ ਗਏ ਹੁਣ ਆਉਣਾ ਕੀ ਲੈਣ ਸੀ ਆਉਣਾ ਸੀ ਅਕਲ ਲੈਣ ਗੁਰੂ ਘਰ ਵਿੱਚੋਂ ਬਖਸ਼ਿਸ਼ ਮਿਲਦੀ ਹੈ ਕਾਹਦੀ ਜੀ ਅਕਲ ਦੀ ਸਮਝ ਮਿਲਦੀ ਸਮਝ ਮਿਲੇ ਤੇ ਤਾਂ ਹੀ ਬਰਤਨ ਹੁਣ ਪਦਾਰਥ ਤੇ ਬਥੇਰਾ ਹੁੰਦਾ ਹੈ ਵਰਤਣ ਦਾ ਤਰੀਕਾ ਤੇ ਗੁਰੂ ਸਾਹਿਬ ਦੀ ਮਿਹਰ ਨਾਲ ਹੀ ਬੰਦਾ ਸਿੱਖਦਾ ਹੈ ਨਾ ਪਦਾਰਥ ਤੇ ਬਥੇਰਾ ਲੋਕਾਂ ਕੋਲ ਵਰਤਣਾ ਨਹੀਂ ਆਉਂਦਾ ਜਾਇਦਾਦਾਂ ਬਥੇਰੀਆਂ ਨੇ ਪਰ ਹਰ ਵੇਲੇ ਦੁਖੀ ਰਹਿੰਦੇ ਨੇ ਨੌਕਰੀ ਮਿਲ ਗਈ ਹਾਏ ਮੈਨੂੰ ਨੌਕਰੀ ਮਿਲ ਗਈ ਆਨੰਦ ਮਿਲ ਗਿਆ ਪੁੱਤ ਮਿਲ ਗਿਆ ਆਨੰਦ ਮਿਲ ਗਿਆ ਕੋਠੀ ਬਣ ਗਈ ਆਨੰਦ ਮਿਲ ਗਿਆ 15-20 ਦਿਨਾਂ ਬਾਅਦ ਵੇਖਿਓ ਉਹੀ ਕੋਠੀ ਆ ਉੱਥੇ ਕਾਲਾ ਜਿਹਾ ਪਈ ਜਾਂਦਾ ਮਨ ਹਾਏ ਹੋਏ ਬਿੱਲ ਬਾਹਲੇ ਵੱਧ ਗਏ ਹੁਣ ਬਿੱਲ ਬਹੁਤ ਆਉਣ ਲੱਗ ਗਿਆ ਜੱਬ ਛਿੜ ਗਿਆ ਮੁੰਡਾ ਮਿਲ ਗਿਆ ਮਹੀਨੇ ਕੁ ਬਾਅਦ ਮੁੰਡੇ ਵਾਲੇ ਨੂੰ ਵੇਖਿਓ ਜਾ ਕੇ ਫਿਰ ਉਹੀ ਰੋਣੇ ਧੋਣੇ ਇਹਦੇ ਚੱਲਦੇ ਰਹਿੰਦੇ ਆਨੰਦ ਤੇ ਮਿਲਿਆ ਹੀ ਨਹੀਂ ਆ ਜਿੰਨਿਆਂ ਦੇ ਪੁੱਤ ਹੋਏ ਆ ਨੋਟ ਕਰਕੇ ਵੇਖੋ ਜਿੱਦੇ ਪਹਿਲੇ ਦਿਨ ਪਤਾ ਲੱਗਿਆ ਸੀ ਵੀ ਤੇਰੇ ਪਿਓ ਤੂੰ ਪਿਓ ਬਣ ਗਿਆ ਮੁੰਡਾ ਬੱਚਾ ਹੋ ਗਿਆ ਮੇਰੇ ਕਿੰਨਾ ਚਾਅ ਚੜਿਆ ਤੇ ਹੁਣ ਜਦੋਂ ਲੰਘ ਜਾਂਦਾ ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਤੇ ਕਈ ਵਾਰੀ ਉਹੀ ਨਿਆਣਾ ਹੁੰਦਾ ਜਿਹਦੀਆਂ ਇੰਨੀਆਂ ਖੁਸ਼ੀਆਂ ਮਨਾਈਆਂ ਸੀ ਮੇਰੇ ਮੱਥੇ ਨਾਲ ਲੱਗੀ ਮੇਰੇ ਘਰੇ ਨਾ ਫੜੀ ਭਾਜਾ ਮੇਰੀਆਂ ਅੱਖਾਂ ਤੋਂ ਦੂਰ ਕਿੱਧਰ ਗਿਆ ਆਨੰਦ ਤੇ ਆਇਆ ਹੀ ਨਹੀਂ ਪੁੱਤ ਆਇਆ ਪਰ ਆਨੰਦ ਤੇ ਨਹੀਂ ਆਇਆ ਕੋਠੀ ਬਣੀ ਹੈ ਪਰ ਆਨੰਦ ਤੇ ਨਹੀਂ ਆਇਆ ਤੇ ਆਨੰਦ ਤਾਂ ਆਵੇ ਜੇ ਅਕਲ ਆਵੇ ਸੱਚਾ ਗਿਆਨ ਸਤਿਗੁਰੂ ਦਾ ਅਰਥ ਕੀ ਹੈ ਜੀ ਸੱਚਾ ਸਤ ਗੁਰਮਤਿ ਗਿਆਨ ਸੱਚਾ ਗਿਆਨ ਅਰਥ ਹੈ ਸਤਿਗੁਰ ਦਾ ਸੱਚਾ ਗਿਆਨ ਆਵੇ ਤੇ ਆਨੰਦ ਆਪੇ ਆਵੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੁਣ ਸੱਚਾ ਗਿਆਨ ਪਾਈਏ ਤੇ ਆਨੰਦ ਵੀ ਆਵੇ ਤੇ ਜਦੋਂ ਸੱਚਾ ਗਿਆਨ ਹੀ ਹੈ ਨਹੀਂ ਤੇ ਫਿਰ ਆਨੰਦ ਕੀ ਸਵਾਹ ਆਉਣਾ ਹੈ ਚੱਜ ਕਿੱਥੇ ਹੈ ਜੀ ਲੋਕਾਂ ਵੱਲ ਵੇਖ ਵੇਖ ਕੇ ਦੁਖੀ ਹੋਈ ਜਾਂਦੇ ਕਹਿੰਦੇ ਇੱਕ ਬੰਦੇ ਨੇ ਨਾ ਅਮੀਰ ਸੀ ਬਹੁਤ ਉਹਨੇ ਮਜ਼ਦੂਰ ਸੱਦ ਲਏ ਕੰਮ ਕਰਾਉਣਾ ਸੀ ਕੋਈ ਉਹਨੇ ਵੱਡਾ ਕੰਮ ਸੀ ਪਹਿਰੇਦਾਰ ਵੀਰੋ ਪੰਜ ਚਾਰ ਹੋਰ ਬਹਿ ਜਾਓ ਉਧਰਲੇ ਪਾਸੇ ਮਾਈਆਂ ਵਾਲੇ ਪਾਸੇ ਵੀ ਦੋ ਤਿੰਨ ਸਿੰਘ ਬਹਿ ਜਾਣ ਉੱਥੇ ਹੀ ਮਾਈਆਂ ਨੂੰ ਬੇਨਤੀ ਕਰ ਕਰਕੇ ਪਿੱਛੇ ਹੀ ਬਿਠਾਈ ਚੱਲੋ ਸੇਵਾਦਾਰ ਘੱਟ ਨੇ ਵੈਸੇ ਪਿੱਛੇ ਜ਼ਿਆਦਾ ਹੋਣ ਨਾ ਪੰਜ ਚਾਰ ਉੱਧਰ ਵੀ ਬੈਠੋ ਬੀਬੀਆਂ ਵਾਲੇ ਪਾਸੇ ਜਿਹੜੀ ਸੰਗਤ ਆਵੇ ਆਰਾਮ ਨਾਲ ਟਕਾਈ ਚੱਲੀ ਲਓ ਸੁਣਿਓ ਵੀ ਸੁਣੋ ਸਿੰਘ ਸੁਣਿਓ ਕੰਮ ਸੀ ਉਹਦਾ ਵੱਡਾ ਦਿਨ ਦੇ ਦੀਵਾਨਾਂ ਵਿੱਚ ਤੇ ਪਤਾ ਹੀ ਨਹੀਂ ਲੱਗਣਾ ਕਦੋਂ 4 ਵਜ ਜਾਣੇ ਆ ਰਾਤ ਦਾ ਦੀਵਾਨ ਤੇ ਚਲੋ ਦਿਨੇ ਥੋੜਾ ਜਿਹਾ ਫਿਰ ਤੁਹਾਨੂੰ ਮੈਸਾਂ ਦਾ ਹੋ ਜਾਣਾ ਵੀ ਚੱਲੀਏ ਜੀ ਕੱਖ ਪਾਉਣ ਵਾਲੇ ਫਿਰ ਕਾਲੇ ਪੈ ਜਾਣੇ ਆ ਥੋੜਾ ਜਿਹਾ ਟਾਈਮ ਹੈ ਟਿਕਾ ਬਣਾ ਕੇ ਰੱਖੋ ਥੋੜੇ ਜਿਹੇ ਮਿੰਟ ਆਪਾਂ ਬੈਠੇ ਰਹੀਏ ਟਿਕ ਕੇ ਸੁਣੋ ਸਿੱਧੀਆਂ ਸਿੱਧੀਆਂ ਗੱਲਾਂ ਨੇ ਸਿੱਧੀਆਂ ਸਮਝ ਵੱਟ ਪੈਂਦੀਆਂ ਕੋਈ ਡੂੰਗੀ ਫਿਲਾਸਫੀ ਨਹੀਂ ਸਿੱਧੀਆਂ ਜੀਆਂ ਗੱਲਾਂ ਆਪਣੀਆਂ ਸੁਣੋ ਉਹ ਬੰਦੇ ਨੇ ਭਾਈ ਮਜ਼ਦੂਰ ਸੱਦ ਲਏ ਪੈਸੇ ਵਾਲਾ ਸੀ ਹੁਣ ਜਿਹਨੂੰ ਸਵੇਰੇ ਸੱਦਿਆ 9 ਵਜੇ ਮਜ਼ਦੂਰ ਆਏ ਆ ਜਿਹੜੇ ਫਿਰ ਉਹਨੇ ਦੁਪਹਿਰੇ 1 ਵਜੇ ਕੰਮ ਜ਼ਿਆਦਾ ਸੀ ਹੋਰ ਸੱਦ ਲਏ ਵੀ ਬੰਦੇ 10 ਕੁ ਹੋਰ ਸੱਦ ਲਏ ਕੰਮ ਹੋਰ ਵੀ ਜ਼ਿਆਦਾ ਸੀ ਉਹਨੇ 6 ਵਜੇ ਹੋਰ ਸੱਦ ਲਏ ਸ਼ਾਮ ਨੂੰ 6 ਵਜੇ 8 ਵਜੇ ਕੰਮ ਛੱਡਣਾ ਸੀ ਜਦੋਂ 8 ਵਜੇ ਕੰਮ ਛੱਡਣ ਲੱਗੇ ਜਿਹੜੇ ਸਵੇਰ ਦੇ ਆਏ ਸੀ ਕਹਿੰਦੇ ਤੁਹਾਡੇ ਕਿੰਨੇ ਪੈਸੇ ਬਣਦੇ ਆ ਕਹਿੰਦੇ 10 ਰੁਪਏ ਦਿਹਾੜੀ ਚਲੋ ਪੁਰਾਣੀ ਗੱਲ ਹੈ ਕਹਿੰਦੇ 10 ਰੁਪਏ ਇਹਨੇ ਹਰੇਕ ਨੂੰ 20-20 ਦਿੱਤੇ ਕਹਿੰਦੇ ਹੱਦ ਹੋ ਗਈ ਬਾਕੀ ਤੇ ਦਿਹਾੜੀ 10 ਹੈ ਇਹਨੇ 20 ਦਿੱਤੇ ਹੈ 10 ਰੁਪਏ ਬਣਦੇ ਸੀ ਦਿੱਤੇ 20 ਹੈ ਖੁਸ਼ ਹੋ ਜਿਹੜੇ 12 ਵਜੇ ਆਏ ਸੀ ਉਹਨਾਂ ਨੂੰ ਵੀ 20-20 ਦੇ ਦਿੱਤੇ ਉਹ ਜਿਹੜੇ ਆਏ ਸੀ ਪਹਿਲਾਂ ਦੇ ਸਵੇਰ ਵਾਲੇ ਉਹ ਪਹਿਲਾਂ ਦੇ ਖੁਸ਼ ਜੇ ਹੋਏ ਸੀ ਬਹੁਤ ਵੀ ਡਬਲ ਦਿਹਾੜੀ ਮਿਲ ਗਈ ਜਦੋਂ ਉਹਨਾਂ ਨੂੰ ਵੀ ਉਨੇ ਹੀ ਦੇ ਦਿੱਤੇ ਇਹ ਸੋਚਦੇ ਨੇ ਵੀ ਯਾਰ ਅਸੀਂ 6 ਵਜੇ ਅਸੀਂ ਕਦੋਂ ਦੇ ਲੱਗੇ 9 ਵਜੇ ਦੇ ਇਹ ਆਏ ਸੀ ਦੁਪਹਿਰੇ ਇਹਨਾਂ ਨੂੰ ਵੀ ਉਨੇ ਹੀ ਦੇ ਦਿੱਤੇ ਔਖੇ ਜੇ ਹੋ ਗਏ ਤੇ ਜਦੋਂ ਤੀਜਿਆਂ ਨੂੰ ਦਿਹਾੜੀ ਜਿਨ੍ਹਾਂ ਨੇ ਕੰਮ ਹੀ 2 ਘੰਟੇ ਕੀਤਾ ਸੀ ਜਿਹੜੇ 6 ਵਜੇ ਆਏ ਸੀ ਜਦੋਂ ਉਹਨਾਂ ਨੂੰ ਵੀ ਦੇ ਦਿੱਤੇ ਉਨੇ ਹੀ 20-20 ਰੁਪਏ ਉਦੋਂ ਤੇ ਬਸ ਸਾਹ ਹੀ ਔਖਾ ਆਉਣ ਲੱਗ ਗਿਆ ਕਹਿੰਦੇ ਹੱਦ ਹੋ ਗਈ ਤੇਰੇ ਬਣੀ ਕਹਿੰਦੇ ਹੋ ਕੀ ਗਿਆ ਕਹਿੰਦੇ ਅਸੀਂ ਸਵੇਰ ਦੇ ਲੱਗੇ ਆ ਆ ਦੁਪਹਿਰੇ ਲੱਗੇ ਦੁਪਹਿਰ ਵਾਲਿਆਂ ਦੀ ਤੇ ਚਲੋ ਫਿਰ ਵੀ ਸਮਝ ਆਉਂਦੀ ਹੈ ਇਹਨਾਂ ਨੂੰ ਤੇ ਹੋਏ ਹੀ 2 ਘੰਟੇ ਆ ਇਹ ਕਿਉਂ ਹੋ ਗਿਆ ਉਹ ਕਹਿੰਦਾ ਮੇਰੇ ਕੋਲ ਪੈਸਾ ਬਥੇਰਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਵੀ ਮੈਂ ਤੁਹਾਨੂੰ ਦੱਸੋ ਜਿੰਨੀ ਤੁਹਾਡੀ ਦਿਹਾੜੀ ਆ ਉਹਨੇ ਦਿੱਤੇ ਆ ਕਹਿੰਦੇ ਉਹ ਤੋਂ ਜ਼ਿਆਦਾ ਦਿੱਤੇ ਆ ਡਬਲ ਫਿਰ ਖੁਸ਼ੀ ਨਹੀਂ ਕਹਿੰਦੇ ਖੁਸ਼ੀ ਤੇ ਬਹੁਤ ਐ ਇਸ ਗੱਲ ਦੀ ਡਬਲ ਦਿੱਤੇ ਐ ਪਰ ਜਦੋਂ ਇਹਨਾਂ ਨੂੰ ਡਬਲ ਮਿਲ ਗਏ ਨਾਲੇ ਕੰਮ 2 ਘੰਟੇ ਕੀਤਾ ਨਾਲੇ ਪੈਸੇ ਜ਼ਿਆਦਾ ਮਿਲ ਗਏ ਇਹਨੇ ਸਾਡੀ ਖੁਸ਼ੀ ਖਤਮ ਕਰਤੀ ਹੁਣ ਸਾਨੂੰ ਕਿੱਥੇ ਚਾ ਚੜਦਾ ਪ੍ਰੋਬਲਮ ਬਹੁਤ ਵੱਡੀ ਐ ਇਹ ਜਿਹੜੀ ਸਾਡੀ ਅਸੀਂ ਇਸ ਕਰਕੇ ਦੁਖੀ ਨਹੀਂ ਵੀ ਮੇਰੀ ਅੰਗੂਠੀ ਕਿਉਂ ਨਹੀਂ ਬਣਦੀ ਜ਼ਿਆਦਾ ਅਸੀਂ ਇਸ ਕਰਕੇ ਦੁਖੀ ਆ ਵੀ ਗਵੰਡੀ ਨੇ ਕਿਵੇਂ ਪਾ ਲਈ ਅਸੀਂ ਲੋਕਾਂ ਵੱਲ ਵੇਖ ਕੇ ਦੁਖੀ ਆ ਜਿਹੜਾ ਸਾਡਾ ਹੈ ਉਹਨੂੰ ਤੇ ਮੰਨਦੇ ਹੀ ਨਹੀਂ ਆਪਾਂ ਹੁਣ ਜੇ ਉਹ ਬੰਦੇ ਹੋਣ ਵੇਖਿਓ ਉਹ ਦੁਖੀ ਕਦੇ ਨਾ ਹੁੰਦੇ ਜੇ ਦੂਜਿਆਂ ਦੇ 20 ਨਾ ਵੇਖਦੇ ਘੱਟ ਕੰਮ ਨਾ ਵੇਖਦੇ ਉਹ ਬੰਦੇ ਕੀ ਕਰਦੇ ਵੀ ਡਬਲ ਮਿਲ ਗਏ ਅੱਜ 10 ਬਣਦੇ ਸੀ 20 ਮਿਲ ਗਏ ਕਿੰਨਾ ਸਵਾਦ ਲੈਂਦੇ ਖੁਸ਼ ਰਹਿੰਦੇ ਪਰ ਦੂਜੇ ਕੰਨੀ ਵੇਖ ਵੇਖ ਕੇ ਦੁਖੀ ਹੋਈ ਜਾਂਦੇ ਜਿਹੜਾ ਕੋਲ ਹੁੰਦਾ ਹੈ ਬੰਦਾ ਕਦੇ ਵੀ ਨਹੀਂ ਮੰਨਦਾ ਜਦੋਂ ਗਵੰਡੀ ਵਾਲਾ ਵੇਖੀ ਜਾਂਦਾ ਲੋਕਾਂ ਦਾ ਵੇਖੀ ਜਾਂਦੇ ਸਾਡਾ ਸੁਭਾਅ ਹੈ ਅਸੀਂ ਹਮੇਸ਼ਾ ਦੂਜੇ ਵੱਲ ਵੇਖਦੇ ਹਾਂ ਜੋ ਸਾਡਾ ਹੈ ਜੋ ਸਾਡੇ ਕੋਲ ਹੈ ਜੋ ਸਾਡੇ ਸਾਹਮਣੇ ਹੈ ਉਹਨੂੰ ਨਹੀਂ ਵੇਖਦੇ ਇਹ ਬੜੀ ਵੱਡੀ ਪ੍ਰੋਬਲਮ ਹੈ ਥੋੜੇ ਚਿਰ ਬਾਅਦ ਅੱਕ ਜਾਂਦਾ ਬੰਦਾ ਪੁੱਤ ਹੋਇਆ ਚਾਹ ਜਿਹਾ ਚੜਿਆ 2-4 ਮਹੀਨਿਆਂ 'ਚ ਹੀ ਅੱਕ ਜਾਂਦਾ ਕੋਠੀ ਪਾਉਂਦਾ ਪਾਉਂਦਾ ਬੜਾ ਚਾਹ 4 ਮਹੀਨਿਆਂ 'ਚ ਹੀ ਅੱਕ ਜਾਂਦਾ ਗੱਡੀ ਨਵੀਂ ਲਿਆਉਂਦੀ ਲਿਆਉਂਦਾ ਤੁਸੀਂ ਵੇਖਿਓ ਫਿਰ ਕਦੇ ਅੰਦਰ ਲਾਊ ਐ ਜੀ ਕਰਦਾ ਕਮਰੇ 'ਚ ਹੀ ਲੈ ਜਾਂ ਜਿੱਥੇ ਸੌਣਾ ਵੀ ਕਿਤੇ ਬੈੱਡ ਦੇ ਕੋਲ ਹੀ ਲੱਗ ਜਾਂਦਾ ਐ ਜੀ ਕਰਦਾ ਮੋਟਰਸਾਈਕਲ ਕਈ ਅੰਦਰ ਲਾ ਲੈਂਦੇ ਆ ਨਵਾਂ ਆਉਂਦਾ ਜਿੱਤੇ ਮੁੜ ਕੇ ਫਿਰ ਉਹੀ ਮੋਟਰਸਾਈਕਲ ਨੂੰ ਵੇਖਿਓ ਤੁਸੀਂ ਜਦੋਂ ਲੰਘ ਜਾਂਦੇ ਦੋ ਕੁ ਮਹੀਨੇ ਚਿੱਕੜ ਦਾ ਲਿਬੜੀ ਖੜਿਆ ਹੁੰਦਾ ਮੁੜ ਕੇ ਅਗਲਾ ਕੱਪੜਾ ਵੀ ਨਹੀਂ ਮਾਰਦਾ ਆ ਗੱਡੀਆਂ ਕਦੇ ਸਾਫ਼ ਵੀ ਨਹੀਂ ਕਰਦੇ ਨਵੇਂ ਦਾ ਚਾਅ ਜਾਂਦਾ ਨਵੇਂ ਨੂੰ ਐਂ ਸਾਂਭਣਗੇ ਵੀ ਬਸ ਵੀ ਆ ਗਿਆ ਵੀ ਚਾਹ ਹੀ ਪਹਿਲਾਂ ਚੜ੍ਹ ਤੇ ਲੈ ਦੋ ਮਹੀਨਿਆਂ ਬਾਅਦ ਹੀ ਬਸ ਲੈ ਗਿਆ ਚਾਹ ਤੇ ਗੱਡੀ ਦਾ ਚਾਹ ਲੈ ਜੇ ਚੱਲ ਚੱਲ ਜੂ ਕੋਈ ਗੱਲ ਚੱਲ ਜੂ ਕੋਈ ਤੈਨੂੰ ਕੋਠੀ ਦਾ ਚਾਹ ਲੈ ਗਿਆ ਠੀਕ ਹੈ ਚੱਲ ਜੂ ਇਹ ਵੀ ਤੈਨੂੰ ਪੁੱਤ ਦਾ ਚਾਹ ਲੈ ਗਿਆ ਚੱਲ ਇਹ ਵੀ ਧੀ ਧੀ ਧੀ ਦਾ ਪੁੱਤ ਦਾ ਬਰਾਬਰ ਹੀ ਨੇ ਬੱਚੇ ਦਾ ਵੀ ਚਾਹ ਜਿਹਾ ਲੈ ਗਿਆ ਤੇਰਾ ਹੁਣ ਪਰ ਜਿਹੜਾ ਆ ਜੀਵਨ ਮਿਲਿਆ ਸੀ ਨਾ ਜ਼ਿੰਦਗੀ ਇਹਦਾ ਚਾਹ ਨਹੀਂ ਸੀ ਲੈਣਾ ਚਾਹੀਦਾ ਜ਼ਿੰਦਗੀ ਦਾ ਵੀ ਚਾਹ ਲੱਥਾ ਪਿਆ ਇਹਦੇ ਇਹਦਾ ਇਹਦਾ ਵੀ ਚਾਹ ਨਹੀਂ ਵੀ ਮੈਨੂੰ ਜੀਵਨ ਮਿਲਿਆ ਬੜੀ ਵੱਡੀ ਪ੍ਰੋਬਲਮ ਹੈ ਘੱਟ ਤੋਂ ਘੱਟ ਜ਼ਿੰਦਗੀ ਦਾ ਚਾਹ ਤੇ ਰਹਿਣਾ ਚਾਹੀਦਾ ਸੀ ਇੱਥੇ ਵੀ ਦੂਜੇ ਕੰਨੀ ਵੇਖੀ ਜਾਂਦਾ ਫਲਾਣਾ ਤੇ ਬਹੁਤ ਸੌਖਾ ਹੈ ਫਲਾਣਾ ਤੇ ਬਹੁਤ ਨਹੀਂ ਭਾਈ ਤੈਨੂੰ ਵੱਡਾ ਭੁਲੇਖਾ ਹੈ ਸੌਖਾ ਸੌਖਾ ਇੱਥੇ ਕਿਹੜਾ ਜਾਗ ਕੇ ਵੇਖ ਜਿੰਨੇ ਸਿਆਣਿਆਂ ਪੁਰਾਣਿਆਂ ਨੂੰ ਆਪ ਪੁੱਛ ਲਓ ਕਹਿੰਦੇ ਬਾਪੂ ਬਾਪੂ ਕਹਿੰਦੇ ਸੀ ਸਦਾ ਸੁਖੀ ਰਹਿੰਦੇ ਸੀ ਜਿੱਦਣ ਦਾ ਬਾਪੂ ਅਖਵਾਇਆ ਏ ਸਾਨੂੰ ਸੁੱਖ ਦਾ ਸਹਾਰਾ ਆਇਆ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਵਿਦੇਸ਼ਾਂ ਵਾਲੇ ਆਉਂਦੇ ਆ ਪੁੱਛ ਕੇ ਵੇਖ ਲਓ ਵਿਦੇਸ਼ਾਂ ਵਾਲਿਆਂ ਨੂੰ ਉਹ ਕਹਿਣਗੇ ਬਾਈ ਤੇ ਜਾ ਰਹੇ ਤੇ ਤੁਸੀਂ ਲੈਂਦੇ ਹੋ ਅਸੀਂ ਤੇ ਕੰਮ ਹੀ ਬਹੁਤ 18-18 ਘੰਟੇ ਕੰਮ ਕਰਦੇ ਹਾਂ ਮੌਜਾਂ ਤੇ ਤੁਸੀਂ ਕਰਦੇ ਇੱਧਰ ਵਾਲੇ ਕਹਿੰਦੇ ਨੇ ਉੱਧਰਲੇ ਸੁਖੀ ਨੇ ਉੱਧਰ ਵਾਲੇ ਕਹਿੰਦੇ ਨੇ ਇੱਧਰਲੇ ਸੁਖੀ ਇੱਦਾਂ ਹੀ ਲੱਗੀ ਜਾਂਦਾ ਸੀ ਅਸਲ ਵਿੱਚ ਸੁਖੀ ਹੈ ਕੌਣ ਹੈ ਗੁਰੂ ਜੀ ਕਹਿੰਦੇ ਹੈ ਵੱਡੇ ਵੱਡੇ ਜੋ ਦਿਸਹ ਲੋਭ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲਿਵ ਲਾਈ ਜਿਹੜਾ ਪਰਮਾਤਮਾ ਨੂੰ ਹਰ ਥਾਂ ਤੇ ਹਾਜ਼ਰ ਸਮਝਦਾ ਹੈ ਤੇ ਉਹਦੇ ਨਾਲ ਲਿਵ ਲਾਉਂਦਾ ਮਨ ਜੋੜਦਾ ਸੋ ਵੱਡਾ ਜਿਨ ਰਾਮ ਲਿਵ ਲਾਈ ਬਾਕੀ ਤੇ ਭਾਈ ਪ੍ਰਾਪਰਟੀਆਂ ਦੇ ਉੱਤੇ ਹੀ ਲੜਦੇ ਰਹਿੰਦੇ ਆ ਭੂਮੀਆਂ ਭੂਮ ਉੱਪਰ ਨਿਤ ਲੂਝੋ ਭੂਮੀਆਂ ਮਤਲਬ ਜ਼ਿਮੀਂਦਾਰ ਕਹਿ ਲਓ ਪ੍ਰਾਪਰਟੀਆਂ ਬਸ ਇਹਦੇ ਤੇ ਲੜਦੇ ਰਹਿੰਦੇ ਆ ਸਾਰੀ ਜ਼ਿੰਦਗੀ ਭੂਮੀਆਂ ਭੂਮ ਉੱਪਰ ਨਿਤ ਲੂਝੇ ਛੋਟ ਚੱਲੇ ਤ੍ਰਿਸ਼ਨਾ ਨਹੀਂ ਦੂਜਾ ਛੱਡ ਕੇ ਚਲੇ ਜਾਣਾ ਬੜੇ ਛੱਡ ਕੇ ਚਲੇ ਗਏ ਸਾਡੇ ਸਾਹਮਣੇ ਆ ਪਰ ਤ੍ਰਿਸ਼ਨਾ ਤੇ ਮਰਜੂ ਹੀ ਨਹੀਂ ਅੰਦਰੋਂ ਛੋਟ ਚੱਲੇ ਤ੍ਰਿਸ਼ਨਾ ਨਹੀਂ ਦੂਜਾ ਗੱਠਾ ਦੁਨੀਆ ਦਾ ਤਨ ਕੀਤਾ ਤ੍ਰਿਸ਼ਨਾ ਅਜੇ ਵੀ ਹੋਈ ਨਾ ਗੱਠਾ ਦੁਨੀਆ ਦਾ ਤਨ ਕੀਤਾ ਤ੍ਰਿਸ਼ਨਾ ਅਜੇ ਵੀ ਹੋਈ ਨਾ ਗੱਠਾ ਦੁਨੀਆ ਦਾ ਤਨ ਕੀਤਾ ਤ੍ਰਿਸ਼ਨਾ ਅਜੇ ਵੀ ਹੋਈ ਬੇਸ ਘਟਾ ਬੇਸ ਘਟਾ ਤਨ ਕੀਤਾ ਕੱਠਾ ਦੁਨੀਆ ਦਾ ਤਨ ਕੀਤਾ ਤ੍ਰਿਸ਼ਨਾ ਅਜੇ ਵੀ ਹੋਈ ਦੁਨੀਆ ਦਾ ਤਨ ਕੀਤਾ ਤ੍ਰਿਸ਼ਨਾ ਅਜੇ ਵੀ ਹੋਈ ਕੱਠਾ ਦੁਨੀਆ ਦਾ ਤਨ ਕੀਤਾ ਤ੍ਰਿਸ਼ਨਾ ਅਜੇ ਵੀ ਹੋਈ ਦੁਨੀਆ ਦਾ ਤਨ ਕੀਤਾ ਅਜੇ ਵੀ ਹੋਈ ਨਾ ਦੁਨੀਆ ਦਾ ਤਨ ਕੀਤਾ ਕ੍ਰਿਸ਼ਨਾ ਅਜੇ ਵੀ ਹੋਈ ਦੁਨੀਆ ਦਾ ਤਨ ਕੀਤਾ ਕ੍ਰਿਸ਼ਨਾ ਅਜੇ ਵੀ ਹੋਈ ਕ੍ਰਿਸ਼ਨਾ ਅਜੇ ਵੀ ਹੋਈ ਨਾ ਕ੍ਰਿਸ਼ਨਾ ਅਜੇ ਵੀ ਹੋਈ ਨਾ ਅਜੇ ਵੀ ਹੋਈ ਨਾ ਕ੍ਰਿਸ਼ਨਾ ਅਜੇ ਵੀ ਹੋਈ ਨਾ ਅਜੇ ਵੀ ਹੋਈ ਨਾ ਕ੍ਰਿਸ਼ਨਾ ਅਜੇ ਵੀ ਹੋਈ ਨਾ ਅੱਖਾਂ ਦੁਨੀਆ ਦਾ ਤਨ ਕੀਤਾ ਕ੍ਰਿਸ਼ਨਾ ਅਜੇ ਵੀ ਹੋਈ ਨਾ ਦੁਨੀਆ ਦਾ ਤਨ ਕੀਤਾ ਕ੍ਰਿਸ਼ਨ ਬਿਨਾ ਅਜੇ ਵੀ ਹੋਈ ਨਾ ਦੁਨੀਆ ਦਾ ਧਨ ਸੀਤਾ ਕ੍ਰਿਸ਼ਨਾ ਅਜੇ ਵੀ ਹੋਈ ਨਾ ਦੁਨੀਆ ਦਾ ਧਨ ਸੀਤਾ ਕ੍ਰਿਸ਼ਨਾ ਅਜੇ ਵੀ ਹੋਈ ਬੱਠਾ ਦੁਨੀਆ ਦਾ ਧਨ ਕੀਤਾ ਕ੍ਰਿਸ਼ਨਾ ਵਾਹ ਬਾਈ ਵਾਹ ਬੱਠਾ ਦੁਨੀਆ ਸੰਗਤ ਇੱਕ ਵਾਰ ਫਿਰ ਫਿਰ ਕੱਠਾ ਦੁਨੀਆ ਦਾ ਧਨ ਕ੍ਰਿਸ਼ਨਾ ਮੋਈ ਨਾ ਕੱਠਾ ਦੁਨੀਆ ਦਾ ਧਨ ਕੀਤਾ ਤ੍ਰਿਸ਼ਨਾ ਅਜੇ ਕੋਈ ਨਾ ਰਾਜਾ ਕੌਣ ਹੈ ਜਿਹੜਾ ਰੱਜ ਗਿਆ ਰਾਜਾ ਤੇ ਉਹ ਜਿਹੜਾ ਰੱਜ ਗਿਆ ਮਾਇਆ ਕਮਾਉਣੀ ਮਾੜੀ ਨਹੀਂ ਪਿਆਰਿਓ ਬੈਂਕ 'ਚ ਰੱਖੋ ਪ੍ਰੋਪਰਟੀ ਖਰੀਦੋ ਜ਼ਮੀਨ ਖਰੀਦੋ ਪਰ ਸੁਖੀ ਹੋ ਕੇ ਸੁੱਖ ਤੇ ਲਈਏ ਜੋ ਹੈ ਉਹਦਾ ਤੇ ਸਵਾਦ ਮਾਣ ਲਈਏ ਜੇ ਸੁੱਕੀ ਰੋਟੀ ਹੈ ਤੇ ਸਵਾਦ ਉਹਦੇ 'ਚ ਵੀ ਹੁੰਦਾ ਹੈ ਉਹ ਤੇ ਮਾਣ ਲਈਏ ਦੂਜੇ ਦੇ ਪੀਜੇ ਵੇਖ ਵੇਖ ਕੇ ਰਾਲਾਂ ਸਿੱਟੀ ਜਾਂਦੇ ਹਾਂ ਜਿਹੜਾ ਆਪਣਾ ਹੈ ਉਹਦਾ ਤੇ ਆਨੰਦ ਲੈ ਲਈਏ ਜਿਹੜੇ ਦੂਜੇ ਦੀ ਗੱਡੀ ਵੇਖ ਵੇਖ ਕੇ ਉਤਰਨ ਸਕੂਟਰ ਤੇ ਬੈਠਿਆ ਉਹਦਾ ਹੀ ਸਵਾਦ ਲੈ ਲਈਏ ਯਾਰ ਇੰਨਾ ਹੀ ਬਹੁਤ ਹੈ ਵੀ ਪੈਂਡਲ ਤੇ ਨਹੀਂ ਮਾਰ ਰਹੇ ਘੱਟ ਘੱਟ ਇੰਨਾ ਤੇ ਸ਼ੁਕਰ ਹੈ ਜਿੰਨਾ ਕੁ ਹੈ ਉਹਦਾ ਸਵਾਦ ਤੇ ਮਾਣੀਏ ਬਾਕੀ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਹੈ ਤਰੱਕੀ ਕਰਨੀ ਹੈ ਸਭ ਕੁਛ ਬਣਦਾ ਹੈ ਪਰ ਗੁਰਦੁਆਰਾ ਸਾਹਿਬ ਵਿੱਚ ਸੰਗਤ ਵਿੱਚ ਆਉਣੀ ਹੈ ਆਉਣਾ ਤੇ ਅਕਲ ਲੈਣ ਵਾਸਤੇ ਅਕਲ ਕਾਹਦਾ ਵੀ ਜਿਉਣ ਦਾ ਚੱਜ ਆਵੇ ਬਸ ਹਰ ਸਿਚੁਏਸ਼ਨ ਵਿੱਚ ਹਰ ਹਾਲਤ ਵਿੱਚ ਮੈਂ ਖੁਸ਼ ਰਹਿ ਸਕਾਂ ਮੈਨੂੰ ਆਨੰਦ ਮਿਲੇ ਤੇ ਆਨੰਦ ਬੰਦੇ ਨੂੰ ਉਦੋਂ ਆਉਂਦਾ ਹੈ ਭਾਈ ਜਦੋਂ ਸੱਚਾ ਗਿਆਨ ਹੋ ਜਾਂਦਾ ਹੈ ਸੱਚਾ ਗਿਆਨ ਬੰਦੇ ਨੂੰ ਆਨੰਦ ਵਿੱਚ ਲੈ ਆਉਂਦਾ ਹੈ ਸੱਚਾ ਗਿਆਨ ਹੈ ਜਿਹੜਾ ਸਮਝ ਹੈ ਜਿਹੜੀ ਬੰਦੇ ਦੀ ਨਾ ਇਹ ਦਿਮਾਗ ਜਦੋਂ ਬ੍ਰੇਨ ਵਿਕਾਸ ਡਿਵੈਲਪ ਹੋ ਜਾਂਦਾ ਮਾਈਂਡ ਡਿਵੈਲਪ ਹੁੰਦਾ ਹੈ ਜਦੋਂ ਖੁੱਲ ਜਾਂਦਾ ਹੈ ਫਿਰ ਤੇ ਤਵੀ ਤੇ ਵੀ ਆਨੰਦ ਆ ਜਾਂਦਾ ਹੈ ਤਵੀ ਤੇ ਬਹਿ ਕੇ ਵੀ ਇਹ ਤੇ ਇੰਨਾ ਤੁਹਾਡਾ ਜਿਹੜਾ ਇਹਦੇ ਚੋਂ ਨਿਕਲਣਾ ਸਾਰਾ ਕੁਝ ਇਹਦੇ ਚੋਂ ਆਨੰਦ ਪਰ ਇਹਨੂੰ ਬਾਹਰੋਂ ਬਾਣੀ ਦਾ ਗਿਆਨ ਜਦੋਂ ਮਿਲਦਾ ਨਾ ਫਿਰ ਇੱਕ ਨਾ ਕੱਲ ਮੈਂ ਗੱਲ ਸੋਚਦਾ ਸੀ ਬੈਠਾ ਧਿਆਨ ਨਾਲ ਸੁਣਿਆ ਜਿਹੜਾ ਧਰਤੀ ਵਾਲਾ ਪਾਣੀ ਹੈ ਉਦੋਂ ਬਾਹਰ ਆਉਂਦਾ ਜਦੋਂ ਬਾਹਰੋਂ ਪਾਣੀ ਪਾਈਏ ਜੇ ਭਲਾ ਬਾਹਰੋਂ ਪਾਣੀ ਪਾਈਏ ਜਦੋਂ ਆਪਾਂ ਮੰਨ ਲਓ ਟਿਊਬਵੈਲ ਲਾਉਂਦੇ ਹਾਂ ਜਾਂ ਜਦੋਂ ਆਪਾਂ ਨਲਕਾ ਲਾਉਂਦੇ ਹਾਂ ਪਾਈਪ ਫਿੱਟ ਕਰ ਦਿੱਤੇ ਮੋਟਰ ਫਿੱਟ ਕਰ ਦਿੱਤੀ ਕਨੈਕਸ਼ਨ ਲਾ ਦਿੱਤਾ ਸਵਿੱਚ ਆਨ ਕਰਦੇ ਹਾਂ ਪਾਣੀ ਨਹੀਂ ਆਉਂਦਾ ਬਾਹਰੋਂ ਪਾਣੀ ਪਾਉਣਾ ਪੈਂਦਾ ਜਦੋਂ ਬਾਹਰੋਂ ਪਾਣੀ ਪਾਉਂਦੇ ਹਾਂ ਤਾਂ ਵਿਚਲਾ ਪਾਣੀ ਆਉਂਦਾ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਮਾਈਂਡ ਹੈ ਨਾ ਭਾਈ ਚੇਤਾ ਰੱਖਿਓ ਆਹ ਖੂਹ ਹੈ ਇਹਦੇ ਵਿੱਚ ਇੱਥੇ ਅੰਤਰ ਖੂਟਾ ਅੰਮ੍ਰਿਤ ਭਰਿਆ ਬਹੁਤ ਨੌਲੇਜ ਪਈ ਹੈ ਇਹਦੇ ਵਿੱਚ ਜਿਹੜਾ ਤੈਨੂੰ ਸਾਈਕਲ ਤੇ ਵੀ ਸੁਖੀ ਕਰ ਸਕਦੀ ਹੈ ਇਹਦੇ ਚ ਨੌਲੇਜ ਦਿਮਾਗ ਚ ਤੇਰੇ ਜਿਵੇਂ ਮੰਨ ਲਓ ਧਰਤੀ ਦੇ ਵਿੱਚ ਕਿੰਨਾ ਪਾਣੀ ਪਿਆ ਪਰ ਉਸ ਪਾਣੀ ਨਾਲ ਕਨੈਕਸ਼ਨ ਬਣ ਗਿਆ ਜਦੋਂ ਫਿਰ ਵੇਖਿਓ ਫਿਰ ਆਊਗਾ ਏਦਾਂ ਹੀ ਤੇਰੇ ਕੋਲ ਬਹੁਤ ਵੱਡਾ ਭੰਡਾਰ ਹੈ ਇੱਥੇ ਪਿਆ ਹੈ ਬਾਹਰੋਂ ਪਾਣੀ ਦੇਣਾ ਪੈਣਾ ਬਾਹਰੋਂ ਪਾਣੀ ਦੇਣਾ ਪੈਣਾ ਤਾਂ ਇਹ ਪਾਣੀ ਅੰਦਰ ਵਾਲਾ ਧਰਤੀ ਵਾਲਾ ਬਾਹਰ ਨਿਕਲਦਾ ਹੈ ਇਹਨੂੰ ਖੋਲਣ ਵਾਸਤੇ ਬਾਹਰੋਂ ਤੁਹਾਨੂੰ ਪਾਣੀ ਦੇਣੀ ਪੈਣੀ ਹੈ ਜਿਵੇਂ ਉੱਥੇ ਪਾਣੀ ਦੇਣਾ ਪੈਂਦਾ ਵਿਚਲਾ ਆਉਂਦਾ ਬਾਹਰ ਇੱਥੇ ਬਾਣੀ ਦੇਣੀ ਪੈਂਦੀ ਹੈ ਬਾਣੀ ਮੀਨਸ ਨੌਲੇਜ ਸਾਡਾ ਜਿਵੇਂ ਆਪਾਂ ਸਿੱਖਾਂ 'ਚ ਜੰਮੇ ਆ ਧਰਮ ਦਾ ਜ਼ਿਆਦਾ ਬੋਲਬਾਲਾ ਹੈ ਸਾਨੂੰ ਤੇ ਬਾਣੀ ਵਾਲੇ ਪਾਸਿਓਂ ਉਹਦੇ ਤੱਕ ਪਹੁੰਚਾਂਗੇ ਵਿਦੇਸ਼ਾਂ ਵਾਲੇ ਐਜੂਕੇਸ਼ਨ ਵਾਲੇ ਪਾਸਿਓਂ ਪਹੁੰਚ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹੁੰਚਣਾ ਉਹਦੇ ਤੱਕ ਹੈ ਜਿਹੜਾ ਜਿਹੜੇ ਅਸਲ ਗਿਆਨ ਹੈ ਗੁਰ ਪਰਮੇਸ਼ਰ ਇੱਕੋ ਜਾਨ ਜਿਹੜਾ ਰੱਬ ਹੈ ਜਿਹੜਾ ਤੇਰੇ ਦਿਮਾਗ ਦੇ ਵਿੱਚ ਮਾਈਂਡ ਮਨ ਦੇ ਰੂਪ ਵਿੱਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਇਹ ਬੇਨਤੀ ਨੂੰ ਸਮਝਿਓ ਪਿਆਰੇ ਧਿਆਨ ਨਾਲ ਬਾਹਰੋਂ ਜਿਹੜਾ ਹੁੰਦਾ ਨਾ ਸਾਡਾ ਦਿਮਾਗ ਕੰਮ ਹੀ ਇਦਾਂ ਕਰਦਾ ਵੇਖਿਓ ਬਾਹਰੋਂ ਤੁਹਾਨੂੰ ਥੋੜਾ ਚਿਰ ਸਿਖਾਉਣਾ ਪੈਂਦਾ ਬਾਹਰੋਂ ਅਕਲ ਦੇਣੀ ਪੈਂਦੀ ਹੈ ਮੁੜ ਕੇ ਸਾਡਾ ਦਿਮਾਗ ਆਪੇ ਖੁੱਲਦਾ ਜਿਵੇਂ ਹੁਣ ਮੰਨ ਲਓ ਆਪਾਂ ਗੱਡੀ ਸਿੱਖਣੀ ਹੈ, ਜਦੋਂ ਆਪਾਂ ਗੱਡੀ ਸਿੱਖਦੇ ਆ ਅਗਲਾ ਸਟੀਅਰਿੰਗ ਤੇ ਪਾ ਦਿੰਦਾ, ਆ ਇਹਦਾ ਕਲੱਚ ਹੈ, ਆ ਇਹਦੀ ਰੇਸ ਹੈ, ਆ ਇਹਦੀ ਬ੍ਰੇਕ ਹੈ, ਇਦਾਂ ਸਾਨੂੰ ਅਗਲਾ ਸਮਝਾ ਦਿੰਦਾ ਵੀ ਇਦਾਂ। ਹੁਣ ਧਿਆਨ ਨਾਲ ਸੁਣਿਓ, ਇਹ ਹੈ ਬਾਹਰੋਂ ਪਾਣੀ, ਇਹਨੂੰ ਬਾਹਰੋਂ ਕਹਿੰਦੇ ਆ ਵੀ ਕਿੰਨੇ ਕੁ ਦਿਨ ਸਿਖਾਊ, ਅਗਲਾ ਪੰਜ ਚਾਰ ਦਿਨ ਤੇਰੇ ਨਾਲ ਬੈਠੂ ਗੱਡੀ ਚਲਾਉਣ ਵੇਲੇ, ਇੰਨਾ ਕੁ ਸਿਖਾਤਾ ਇੰਨਾ ਕੁ ਤੇ ਬਾਹਰੋਂ ਇਹਨੂੰ ਜਦੋਂ ਆ ਦਿਮਾਗ ਦੇ ਵਿੱਚ ਜਦੋਂ ਪੈਂਦੀ ਹੈ ਵੀ ਇਹ ਸੇਵ ਕਰਦਾ, ਅੱਖਾਂ ਲੈਂਦਾ ਖੋਲ, ਅੱਖਾਂ ਖੋਲ ਲੈਂਦਾ ਤੇ ਇਹ ਨੋਟ ਕਰਦਾ ਵੀ ਹੁਣ ਗੱਡੀ ਐਂ ਚਲਾ ਰਿਹਾ, ਇੱਦਾਂ ਇੱਦਾਂ ਗੇਅਰ ਪਾਉਂਦਾ, ਇੱਦਾਂ ਰੇਸ ਦੱਬਦਾ, ਮੋੜ ਐਂ ਕੱਟਦਾ, ਇਹ ਵੇਖਦਾ, ਪਿੱਛੇ ਸ਼ੀਸ਼ੇ 'ਚ ਵੇਖਦਾ, ਫਿਰ ਇੱਧਰ ਵਾਲੇ ਸ਼ੀਸ਼ੇ 'ਚ ਵੇਖਦਾ, ਇੱਦਾਂ ਗੱਡੀ ਚਲਾਉਣੀ ਸਿੱਖਦਾ। ਸੁਣਿਓ ਧਿਆਨ ਨਾਲ, ਇਹ ਹੈ ਬਾਹਰੋਂ ਪਾਣੀ ਪਾਉਣਾ, ਫਿਰ ਕੀ ਹੈ, ਫਿਰ ਅੰਦਰ ਵਾਲਾ ਆਪੇ ਆ ਜਾਂਦਾ। ਕਿਵੇਂ? ਅੰਦਰ ਵਾਲਾ ਗਿਆਨ, ਉਹਨੇ ਕੀ ਕਰਨਾ, ਫਿਰ ਮੁੜ ਕੇ ਭਾਵੇਂ ਪਹਾੜਾਂ ਤੇ ਲਈ ਫਿਰੀ, ਹੁਣ ਉਸਤਾਦ ਥੋੜਾ ਤੇਰੇ ਕੋਲ ਬੈਠਾ, ਮੁੜ ਕੇ ਤੇ ਤੇਰੇ ਦਿਮਾਗ ਨੇ ਆਪੇ ਹੀ ਸਭ ਕੁਝ ਕਰ ਲੈਣਾ। ਆਖੋ ਸਤਿ ਵਾਹਿਗੁਰੂ। ਸਮਝ ਆ ਗਈ ਮੇਰੀ ਗੱਲ ਸਿੱਧੀ? ਜਿਹੜਾ ਦਿਮਾਗ ਹੈ ਇਹ ਕੰਮ ਹੀ ਇਦਾਂ ਕਰਦਾ, ਇਹਨੂੰ ਬਾਹਰੋਂ ਥੋੜੀ ਜਿਹੀ ਡਾਇਰੈਕਸ਼ਨ ਜਦੋਂ ਮਿਲਦੀ ਹੈ ਬਾਕੀ ਤੇ ਆਪੇ ਹੀ ਕੱਢ ਲੈਂਦਾ ਫਿਲਾਸਫੀ ਸਾਰਾ ਕੁਝ ਹੀ ਆਪੇ। ਅੱਛਾ ਵੇਖਿਓ, ਬਾਹਰੋਂ ਤੁਸੀਂ ਪਾਣੀ ਪਾਇਓ, ਧਰਤੀ ਵਾਲਾ ਪਾਣੀ ਆਵੇ ਨਾ, ਫਿਰ ਬਾਹਰਲੇ ਪਾਣੀ ਪਾਉਣ ਦਾ ਕੀ ਫਾਇਦਾ? ਇਸੇ ਤਰ੍ਹਾਂ ਸੁਣੋ, ਜਦੋਂ ਆਪਾਂ ਗੱਡੀ ਸਿੱਖਦੇ ਹਾਂ, ਉਹ ਆਪਾਂ ਬੰਦਾ ਸਿਖਾਵੇ, ਮੁੜ ਕੇ ਬੰਦਾ ਕਹੇ ਜਿੰਨਾ ਜਿੰਨਾ ਤੂੰ ਸਿਖਾਉਣਾ ਉੱਥੇ ਉੱਥੇ ਤੇ ਮੈਂ ਜਾ ਸਕਦਾ, ਪਰ ਆਪਣੇ ਆਪ ਨਹੀਂ ਮੇਰੇ ਤੋਂ ਚੱਲਣੀ। ਵੀ ਜੇ ਤੂੰ ਕਹੇ ਮੈਨੂੰ ਹੁਣ ਵੀ ਚੰਡੀਗੜ੍ਹ ਨੂੰ ਚੱਲ ਜਾ ਜਾਂ ਮੈਂ ਸ਼ਿਮਲੇ ਨੂੰ ਜਾਇਆ ਵਾਂ, ਹੁਣ ਨਹੀਂ ਮੇਰੇ ਤੋਂ ਚੱਲਦੀ, ਨਾਲ ਬਹਿ ਕੇ ਚਲਾ, ਇੰਨਾ ਕੁ ਚਲਾ ਸਕਦਾ ਜਿੰਨਾ ਕੁ ਤੂੰ ਸਿਖਾਉਂਦਾ, ਤੇ ਆਪਾਂ ਕਹਾਂਗੇ ਇਹਦਾ ਮਤਲਬ ਤੇਰਾ ਦਿਮਾਗ ਹੈ ਜਿਹੜਾ ਰੱਟਾ ਤਾਂ ਲਾ ਲਿਆ, ਜਿੰਨੇ ਕੁ ਮੋੜ ਮੈਂ ਕੱਟੇ ਨੇ ਉਨੇ ਕੁ ਤੂੰ ਕੱਟ ਸਕਦਾ, ਇੱਥੋਂ ਆਹ ਮੋੜ ਇੱਥੋਂ ਆਹ ਮੋੜ, ਪਰ ਉੱਧਰ ਤੇਰੇ ਉੱਧਰ ਨਹੀਂ ਤੂੰ ਜਾ ਸਕਦਾ, ਭਾਵ ਕਿ ਤੇਰੇ ਅੰਦਰੋਂ ਨਹੀਂ ਆਉਂਦਾ, ਅੰਦਰੋਂ ਆਉਣਾ ਚਾਹੀਦਾ, ਇੰਨਾ ਕੁ ਮੈਂ ਤੈਨੂੰ ਦੱਸਦਾ, ਬਾਕੀ ਤੇ ਆਪੇ ਕਰ। ਸੁਣੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਇਹ ਪਤਾ ਕੀ ਹੈ, ਇਹ ਹੈ ਵਧੀਆ ਵਧੀਆ ਫੈਸਲੇ, ਕਬੀਰ ਜੀ ਦੇ ਇਦਾਂ ਦੇ ਫੈਸਲੇ, ਫਰੀਦ ਜੀ ਦੇ ਇਦਾਂ ਦੇ ਫੈਸਲੇ, ਗੁਰੂ ਨਾਨਕ ਪਾਤਸ਼ਾਹ ਦੇ ਇਦਾਂ ਦੇ ਫੈਸਲੇ, ਇਹ ਹੈ ਬਾਹਰੋਂ। ਉਦੋਂ ਬਾਅਦ ਫਿਰ ਅੰਦਰੋਂ ਆਉਣੇ ਚਾਹੀਦੇ ਸੀ ਵੀ ਹੁਣ ਭਾਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਵਧੀਆ ਫੈਸਲੇ, ਜ਼ਿੰਦਗੀ ਦੇ ਮੋੜ ਜਦੋਂ ਮੇਰੀ ਜ਼ਿੰਦਗੀ 'ਚ ਆਉਣਗੇ ਤੇ ਮੈਂ ਵੀ ਫੈਸਲੇ ਲਵਾਂ। ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਇਹ ਤੇ ਬਾਹਰੋਂ ਸਾਨੂੰ ਸਮਝ ਮਿਲਣੀ ਹੈ ਵੀ ਏਦਾਂ ਏਦਾਂ ਫੈਸਲੇ ਲੈ, ਉਦੋਂ ਬਾਅਦ ਤੇ ਆਪ ਫੈਸਲੇ ਕਰਨੇ ਪੈਣਗੇ, ਦਿਮਾਗ ਨੇ ਕੰਮ ਹੀ ਏਦਾਂ ਕਰਨਾ ਹੈ। ਜੇ ਧਰਤੀ ਵਾਲਾ ਪਾਣੀ ਨਾ ਆਇਆ ਬਾਹਰੋਂ ਪਾਣੀ ਪਾਉਣ ਦਾ ਕੀ ਫਾਇਦਾ? ਆ ਕਬੀਰ ਜੀ ਦੇ ਫੈਸਲੇ ਸੁਣੀ ਜਾਂਦਾ, ਗੁਰੂ ਨਾਨਕ ਪਾਤਸ਼ਾਹ ਦੇ ਫੈਸਲੇ ਸੁਣਦਾ, ਗੁਰੂ ਅਰਜਨ ਦੇਵ ਜੀ ਦੇ ਫੈਸਲੇ ਸੁਣਦਾ, ਬਾਬਾ ਫਰੀਦ ਜੀ ਦੇ ਫੈਸਲੇ ਸੁਣਦਾ, ਨਾਮਦੇਵ ਜੀ ਦੇ ਫੈਸਲੇ ਸੁਣਦਾ, ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਦੇ ਫੈਸਲੇ ਸੁਣਦਾ, ਇਹ ਫੈਸਲੇ ਸੁਣ ਕੇ ਬਾਹਰੋਂ ਦੇ ਪਾਣੀ ਪਾ ਲਿਆ ਤੈ, ਹੁਣ ਫਿਰ ਆਪਣੀ ਜ਼ਿੰਦਗੀ ਦੇ ਵਧੀਆ ਵਧੀਆ ਫੈਸਲੇ ਕਰਕੇ ਵਿਖਾ ਤਾਂ ਪਤਾ ਲੱਗੇ ਤੇਰੇ ਅੰਦਰੋਂ ਵੀ ਤੇ ਨਿਕਲੇ ਕੁਛ। ਪ੍ਰੋਬਲਮ ਇਹ ਹੈ ਵੀ ਬਾਹਰੋਂ ਤੇ ਸਾਰੇ ਹੀ ਪਾਈ ਜਾਂਦੇ ਆ, ਰੱਟੇ ਲਾਈ ਜਾਂਦੇ ਆ, ਕਈਆਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋਇਆ ਪਿਆ ਪਰ ਅੰਦਰੋਂ ਕੁਛ ਆਉਂਦਾ ਹੀ ਨਹੀਂ। ਆਖੋ ਸਤਨਾਮ, ਧਰਤੀ ਵਾਲਾ ਆਪਣਾ ਨਹੀਂ ਆਉਂਦਾ, ਜਿਹੜਾ ਉਹ ਆਉਣਾ ਹੈ ਉਹ ਹੈ ਗੁਰ ਪਰਮੇਸ਼ਰ ਇੱਕੋ ਜੋ, ਉਹ ਹੈ ਜਿਹੜਾ ਉਹਦੇ ਨਾਲ ਜੁੜਿਆ, ਸਮੁੰਦਰ ਨਾਲ ਜੁੜਿਆ ਹੋਇਆ ਧਰਤੀ ਵਾਲਾ ਪਾਣੀ, ਫਿਰ ਜਿੰਨਾ ਮਰਜ਼ੀ ਕੱਢੀ ਜਾਇਓ ਫਿਰ ਮੁੱਕਣਾ ਥੋੜਾ। ਆਪਾਂ ਬਾਣੀ ਵਾਲੇ ਪਾਸੇ ਉਹਦੇ ਤੱਕ ਪਹੁੰਚਣਾ, ਧਰਤੀ ਵਾਲੇ ਪਾਣੀ 'ਚ ਭਾਵੇਂ ਤੇ ਨਲਕਾ ਲਾ ਕੇ ਪਹੁੰਚੋ, ਭਾਵੇਂ ਮੋਟੀ ਪਾਈਪ ਲਾ ਕੇ ਪਹੁੰਚੋ, ਭਾਵੇਂ ਟੋਇਆ ਪੱਟ ਕੇ ਪਹੁੰਚੋ, ਪਹੁੰਚਣਾ ਸਾਰਿਆਂ ਨੇ ਉੱਥੇ ਹੈ। ਬਾਹਰਲਿਆਂ ਦੇਸ਼ਾਂ ਵਾਲੇ ਉਹ ਤੇ ਐਜੂਕੇਸ਼ਨ ਵਾਲੇ ਪਾਸੋਂ ਹੀ ਪਹੁੰਚ ਜਾਂਦੇ ਆ, ਅਸੀਂ ਧਰਮ ਵਾਲੇ ਪਾਸੋਂ ਪਹੁੰਚ ਜਾਈਏ ਪਰ ਜਾਣਾ ਤੇ ਉੱਥੇ ਹੈ। ਪ੍ਰੋਬਲਮ ਵੱਡੀ ਇਹ ਹੈ ਵੀ ਆਪਣੇ ਅੰਦਰੋਂ ਕੁਛ ਨਹੀਂ ਆ ਰਿਹਾ, ਬਾਹਰੋਂ ਨੌਲੇਜ ਲੈ ਰਹੇ ਹਾਂ ਬਹੁਤ, ਬਾਹਰੋਂ ਬਹੁਤ ਕੁਛ ਪ੍ਰਾਪਤ ਕਰ ਰਹੇ ਹਾਂ, ਪਰ ਚੇਤਾ ਰੱਖਿਓ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਬਨਿਹਾਰੀ, ਜਿਹੜਾ ਨਾ ਖੂਹ ਕਿਹਾ ਹੈ ਬਾਣੀ ਵਿੱਚ ਵੀ ਅੰਦਰ ਤੇਰੇ ਖੂਹ ਭਰਿਆ ਪਿਆ, ਇਹ ਖੂਹ ਕਿੱਥੇ ਹੈ ਭਲਾ? ਕਈ ਤੇ ਖੂਹ ਇੱਥੇ ਨਾ ਧੁੰਨੀ ਕੋਲ ਕਹਿੰਦੇ ਸਾਹ ਲੰਮੇ ਲੰਮੇ ਲੈ ਕੇ ਸਿਮਰਨ ਕਰੋ ਕਹਿੰਦੇ ਅੰਦਰੋਂ ਅੰਮ੍ਰਿਤ ਨਿਕਲਣਾ ਬਾਹਰ ਉਹ ਕੁੰਡਲੀਨੀ ਖੁੱਲ ਜਾਂਦੀ ਹੈ ਜਦੋਂ ਧੁੰਨੀ ਦੇ ਥੱਲੇ ਨਾੜੀਆਂ ਦਾ ਗੁੱਛਾ ਉਹ ਜਦੋਂ ਕਹਿੰਦੇ ਉਹ ਵਾਈਬ੍ਰੇਸ਼ਨ ਜਦੋਂ ਚੱਲ ਪੈਂਦੀ ਹੈ ਉਹਨੂੰ ਹੀ ਕਹੀ ਜਾਂਦੇ ਨੇ ਕਹਿੰਦੇ ਜੀ ਅੰਮ੍ਰਿਤ ਰਸ ਆ ਗਿਆ ਜੀ ਨਾਮ ਚੱਲ ਪਿਆ ਜੀ ਪਿਆਰਿਓ ਖੂਹ ਹੈ ਜਿਹੜਾ ਅੰਮ੍ਰਿਤ ਦਾ ਉਹ ਹੈ ਤੁਹਾਡਾ ਬ੍ਰੇਨ ਬ੍ਰੇਨ ਚੋਂ ਨਿਕਲਣ ਵਾਲੇ ਵਿਚਾਰ ਦਿਮਾਗ ਖੁੱਲਦਾ ਹੈ ਜਿਹੜਾ ਇਹਨੂੰ ਕਹਿੰਦੇ ਆ ਇਹਨੂੰ ਖੋਲਣਾ ਦਿਮਾਗ ਨੂੰ ਇਹਦੇ ਚੋਂ ਨਿਕਲਦਾ ਸਾਰਾ ਕੁਝ ਕਈਆਂ ਨੇ ਇਹਦੇ ਤੋਂ ਡਾਕਟਰੀ ਕੱਢੀ ਹੈ ਇੱਥੋਂ ਕਈਆਂ ਨੇ ਡਰਾਈਵਰੀ ਕੱਢੀ ਹੈ ਕੋਈ ਇੰਜੀਨੀਅਰਿੰਗ ਕਰ ਰਿਹਾ ਕੋਈ ਪਾਇਲਟ ਬਣ ਗਿਆ ਕੋਈ ਵਕੀਲ ਬਣ ਗਿਆ ਕੋਈ ਜੱਜ ਬਣ ਗਿਆ ਇਹਦੇ ਚੋਂ ਨਿਕਲਿਆ ਸਾਰਾ ਕੁਝ ਇਹਦੇ ਚੋਂ ਤੇ ਕਈਆਂ ਨੇ ਤਾਸ਼ਾਂ ਖੇਡਣੀਆਂ ਸਿੱਖੀਆਂ ਨੇ ਇੰਨਾ ਕੀ ਪਤਾ ਲੱਗਿਆ ਇੰਨਾ ਕੀ ਕੱਢਿਆ ਉਹਨੇ ਬਾਕੀ ਤੇ ਇੱਦਾਂ ਹੀ ਪਿਆ ਐਂ ਪਿਆ ਆਹ ਦਿਮਾਗ ਆਹ ਅੱਖਾਂ ਇਹਨੂੰ ਜਿੰਨਾ ਮਰਜ਼ੀ ਖੋਲ ਲਓ ਪਰ ਬਾਹਰੋਂ ਗਿਆਨ ਲੈ ਕੇ ਖੁੱਲਦਾ ਬਾਹਰੋਂ ਸਿੱਖਣਾ ਪੈਂਦਾ ਮੁੜ ਕੇ ਤੇ ਆਪੇ ਚੱਲ ਪੈਂਦੇ ਨੇ ਚਸ਼ਮੇ ਇੱਕ ਵਾਰੀ ਬਾਹਰੋਂ ਸਮਝਣਾ ਪੈਂਦਾ ਆਹ ਇਹਨੂੰ ਖੋਲਾਂਗੇ ਤਾਂ ਗੱਲ ਬਣ ਬੜਾ ਕੁਝ ਸਿੱਖ ਲੈਂਦੇ ਆ ਜਿੱਧਰ ਸਾਡਾ ਇੰਟਰਸਟ ਹੁੰਦਾ ਉਹ ਕੁਝ ਫਿਰ ਇਹ ਤੇ ਸਾਨੂੰ ਦਾਤ ਦਿੰਦਾ ਸਰੀਰ ਜਿਹੜਾ ਹੈ ਨਾ ਉਹ ਤੇ ਬੰਦੇ ਦਾ ਸਰੀਰ ਤੇ ਪਸ਼ੂ ਦਾ ਇਹ ਚੇਰ ਤੋਂ ਹੀ ਪੈਦਾ ਹੁੰਦਾ ਹੈ ਅੰਡਜ ਚੇਰਜ ਸੇਤਜ ਉਤਪਜ ਚਾਰ ਖਾਣੀਆਂ ਨੇ ਨਾ ਜਿਹਦੇ ਤੋਂ ਜੀਵ ਪੈਦਾ ਹੁੰਦੇ ਆ ਚਾਰ ਖਾਣੀਆਂ ਨੇ ਜਿਹੜਾ ਬੰਦਾ ਹੈ ਇਹ ਖਾਣੀਆਂ ਦੇ ਜੇ ਵੇਖੋਗੇ ਤੁਸੀਂ ਵੀ ਕਿਹੜੀ ਖਾਣੀ 'ਚ ਪੈਦਾ ਹੁੰਦਾ ਹੈ ਅੰਡੇ ਤੋਂ ਪੈਦਾ ਹੁੰਦਾ ਪਸੀਨੇ ਤੋਂ ਪੈਦਾ ਹੁੰਦੇ ਨੇ ਜੀਵ ਬਨਸਪਤੀ ਹੈ ਜਿਹੜੀ ਇਹ ਜੀਵ ਕਿੱਥੋਂ ਪੈਦਾ ਹੁੰਦਾ ਹੈ ਇਹ ਜੇਰ ਤੋਂ ਤੇ ਪਸ਼ੂ ਕਾਹਦੇ ਤੋਂ ਪੈਦਾ ਹੁੰਦੇ ਆ ਉਹ ਵੀ ਜੇਰ ਤੋਂ ਜੇ ਤੁਸੀਂ ਫਿਜ਼ੀਕਲ ਆਪਾਂ ਨੂੰ ਵੇਖਾਂਗੇ ਆਪਣਾ ਸਰੀਰ ਦਾ ਸਟਰਕਚਰ ਹੈ ਜਿਹੜਾ ਇਹ ਜਿਹੜਾ ਸਰੀਰ ਹੈ ਇਹ ਤੇ ਪਸ਼ੂਆਂ ਵਾਲੀ ਸ਼੍ਰੇਣੀ 'ਚ ਗਿਣਿਆ ਜਾਂਦਾ ਖਾਣੀਆਂ ਚਾਰ ਨੇ ਨਾ ਤੇ ਪਸ਼ੂ ਵੀ ਜੇਰ 'ਚੋਂ ਪੈਦਾ ਹੁੰਦਾ ਹੈ ਬੰਦਾ ਵੀ ਜੇਰ 'ਚੋਂ ਪੈਦਾ ਹੁੰਦਾ ਹੈ ਬੰਦੇ ਵਿੱਚ ਫਰਕ ਕੀ ਹੈ ਇਹ ਮਨੁੱਖ ਹੈ ਇਹਦੇ ਕੋਲ ਮਨ ਹੈ ਮਨ ਮਤਲਬ ਮਾਈਂਡ ਆ ਆ ਵਿਚਾਰ ਨੇ ਜਿਹੜੇ ਇੱਥੇ ਪੈਦਾ ਹੁੰਦੇ ਨੇ ਇਹ ਤਾਂ ਵੱਖਰਾ ਨਹੀਂ ਤੇ ਜੇ ਇਹ ਪੈਦਾ ਨਹੀਂ ਹੁੰਦੇ ਫਿਰ ਤੇ ਪਸ਼ੂ ਹੀ ਹੈ ਜੇ ਆ ਪੈਦਾ ਨਹੀਂ ਹੁੰਦੇ ਫਿਰ ਪਸ਼ੂ ਹੈ ਅੱਛਾ ਜਿਹੜੇ ਕੁੱਤੇ ਗਧੇ ਹੈ ਉਹ ਰੱਟਾ ਲਾਇਆ ਜਿੰਨਾ ਤੁਸੀਂ ਉਨਾ ਹੀ ਸਿੱਖ ਸਕਦੇ ਆ ਤੁਸੀਂ ਕੁੱਤੇ ਨੂੰ ਸਿਖਾਓ ਬਹਿ ਜਾ ਬਹਿਣਾ ਸਿੱਖ ਲੂ ਉੱਠ ਪੈ ਉੱਠ ਪੂ ਖਾ ਲੈਗਾ ਉਹ ਗੇਂਦ ਚੱਕ ਕੇ ਲਿਆ ਲੈ ਆਊਗਾ ਇੱਥੋਂ ਤੱਕ ਵੀ ਕਈ ਕੁੱਤੇ ਸਿੱਖ ਜਾਂਦੇ ਨੇ ਵੀ ਦੁੱਧ ਵੀ ਲੈ ਆਉਂਦੇ ਨੇ ਮੂੰਹ 'ਚ ਡੋਲੂ ਪਾ ਕੇ ਲੈ ਜਾਂਦੇ ਆ ਦੁੱਧ ਵੀ ਲੈ ਆਉਂਦੇ ਜਾ ਕੇ ਇੰਨਾ ਹੀ ਸਿੱਖ ਸਕਦਾ ਰੱਟਾ ਲਵਾਓ ਕੁੱਤੇ ਨੂੰ ਉਹਨਾਂ ਦੇ ਅੰਦਰੋਂ ਕੁਛ ਨਹੀਂ ਆਉਂਦਾ ਆਪਣੇ ਆਪ ਨਹੀਂ ਆਉਂਦੀ ਇਹ ਇਕੱਲਾ ਬੰਦਾ ਹੀ ਹੈ ਜਿਹਦੇ ਅੰਦਰੋਂ ਆਉਂਦਾ ਹੈ ਆਖੋ ਸਤਨਾਮ ਵਿਵਾਸ ਇਹ ਰੱਟਾ ਨਹੀਂ ਇਹਨੂੰ ਅੰਦਰੋਂ ਆਉਂਦਾ ਹੈ ਬੰਦੇ ਦੇ ਆਉਂਦਾ ਹੈ ਬਸ ਹੋਰ ਨਹੀਂ ਕਿਸੇ ਦੇ ਆਉਂਦਾ ਬੰਦਾ ਤਾਂ ਮਨੁੱਖ ਮਨੁੱਖ ਹੈ ਵੀ ਇਹ ਅੰਦਰੋਂ ਔੜਦੀ ਹੈ ਇਹਨੂੰ ਆਪਣੇ ਆਪ ਕਾਢਾ ਕੱਢਦਾ ਹੈ ਸਿਰਫ ਬੰਦਾ ਹੈ ਮਨੁੱਖ ਇਹਦੇ ਕੋਲ ਮਾਈਂਡ ਹੈ ਤੇ ਜਿਹੜਾ ਨਾ ਖੂਹ ਹੈ ਤੇਰੇ ਕੋਲ ਉਹ ਇਹਨੂੰ ਕਹਿੰਦੇ ਨੇ ਬ੍ਰੇਨ ਨੂੰ ਆ ਮਾਈਂਡ ਹੈ ਜਿਹੜਾ ਤੁਹਾਡੇ ਕੋਲ ਇਹਨੂੰ ਖੋਲੋ ਤੇ ਇਹ ਤਾਂ ਖੁੱਲਦਾ ਜੇ ਇਹਨੂੰ ਬਾਹਰੋਂ ਪਾਣੀ ਮਿਲੇ ਖੂਹ ਹੈ ਜਿਹੜਾ ਜਿਵੇਂ ਬਾਹਰੋਂ ਪਾਣੀ ਮਿਲੇ ਤਾਂ ਧਰਤੀ ਵਾਲਾ ਬਾਹਰ ਆਊ ਇਹਦੇ ਵਾਲਾ ਤਾਂ ਬਾਹਰ ਆਉਣਾ ਇਹਨੂੰ ਪਹਿਲਾਂ ਬਾਹਰੋਂ ਨੌਲੇਜ ਲੈਣੀ ਪੈਣੀ ਹੈ ਤਾਂ ਅੰਦਰ ਵਾਲਾ ਜੁੜੋ ਸਿੱਧੀ ਜੀ ਗੱਲ ਸਮਝ ਆ ਗਈ ਮੇਰੇ ਖਿਆਲ ਹੁਣ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰੀਏ ਵੀ ਇਹਨੂੰ ਖੋਲਣਾ ਬਸ ਮੇਰੀ ਮੈਨੂੰ ਆਨੰਦ ਮਿਲ ਸਕਦਾ ਹੈ ਮਿਲਣਾ ਤੇਰੇ ਅੰਦਰੋਂ ਹੈ ਪਰ ਆਨੰਦ ਲੈਣ ਵਾਲੇ ਵਿਚਾਰ ਬਾਹਰੋਂ ਪੜ੍ਹਨੇ ਪੈਣਗੇ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਗੁਰਬਾਣੀ ਪੜ੍ਹ ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਇੱਕ ਇੱਕ ਬਚਨ ਸਮਝਦੇ ਰਹਿੰਦੇ ਹਾਂ ਫਿਰ ਅਸੀਂ ਉਹ ਜੋ ਜਿੱਧਰ ਨੂੰ ਪੜ੍ਹਨਾ ਚਾਹੁੰਦੇ ਹਾਂ ਜੋ ਸਮਝਣਾ ਚਾਹੁੰਦੇ ਹਾਂ ਤਾਂ ਖੁੱਲਣਾ ਨਹੀਂ ਤੇ ਖੁੱਲਣਾ ਨਹੀਂ ਕਈ ਵਾਰੀ ਹੁਣ ਹੁੰਦੇ ਨੇ ਨਾ ਕਹਿ ਕੇ ਕਰਾ ਲਓ ਕਈ ਬੰਦੇ ਹੁੰਦੇ ਨੇ ਜਿਵੇਂ ਹੁਣ ਤੁਸੀਂ ਕਹਿ ਦਿੱਤਾ ਤੇ ਕਰ ਲਿਆ ਨਹੀਂ ਕਿਹਾ ਤੇ ਨਹੀਂ ਕੀਤਾ ਤੇ ਆਪਾਂ ਫਿਰ ਕਈ ਵਾਰੀ ਨਿਆਣਿਆਂ ਨੂੰ ਕਹਿੰਦੇ ਨੇ ਵੀ ਕੁੜੀਏ ਮੈਂ ਤੈਨੂੰ ਰੋਜ਼ ਕਹਿ ਕੇ ਸਮਝਾ ਬਣਵਾਉਂ ਵੀ ਤੂੰ ਬਣਾ ਆਪਣੇ ਆਪ ਨਹੀਂ ਪਤਾ ਲੱਗਦਾ ਵੀ ਕਰਨ ਵਾਲਾ ਮੈਂ ਕਹਿ ਦਿੱਤਾ ਫਿਰ ਤੇ ਆਹ ਕੰਮ ਕਰ ਲਿਆ ਸਫਾਈ ਕਰ ਲਈ ਜੇ ਨਹੀਂ ਕਿਹਾ ਤੇ ਨਹੀਂ ਕੀਤਾ ਵੀ ਭਾਈ ਕਹਿ ਕੇ ਹੀ ਕਰਾਉਣਾ ਪਊ ਧਿਆਨ ਨਾਲ ਸੁਣਿਓ ਪਿਆਰੇ ਵੀ ਭਾਈ ਸਦਾ ਕਹਿ ਕੇ ਹੀ ਕਰਾਉਣਾ ਪਊ ਆਪਣੇ ਆਪ ਕਿਉਂ ਨਹੀਂ ਉੱਡਦੀ ਪੰਜ ਚਾਰ ਦਿਨ ਕਹਿ ਕੇ ਕਰਾਓ ਮੁੜ ਕੇ ਤੇ ਅਗਲਾ ਆਪੇ ਕਰੇ ਪੰਜ ਚਾਰ ਦਿਨ ਤੇ ਕਹਿ ਕੇ ਕਰਾਓ ਮੁੜ ਕੇ ਤੇ ਆਪੇ ਕਰ ਪਰ ਪ੍ਰੋਬਲਮ ਇਹ ਹੈ ਜਿਹੜਾ ਗੁਰਬਾਣੀ ਵਾਲਾ ਗਿਆਨ ਵੀ ਹੈ ਇੱਥੇ ਵੀ ਇਹੀ ਸਾਡੇ ਸਾਡੀ ਇਹ ਵੱਡੀ ਪ੍ਰੋਬਲਮ ਹੈ ਵੀ ਆਪਣੇ ਆਪ ਨਹੀਂ ਆਉਂਦੀ ਜਿੰਨਾ ਕੁ ਕਹਿਤਾ ਉਨੀ ਕੁ ਦਿਮਾਗ 'ਚ ਬਹਿ ਜਾਂਦੀ ਹੈ ਆਪਣੇ ਆਪ ਨਹੀਂ ਆਉਂਦੀ ਤੇ ਜਿਹੜਾ ਬੰਦਾ ਭਾਈ ਇਹ ਚਾਹੁੰਦਾ ਹੈ ਮੈਂ ਆਪਣੇ ਅੰਦਰੋਂ ਆਨੰਦ ਲਵਾਂ ਉਹ ਗੁਰਬਾਣੀ ਨੂੰ ਸਹੀ ਤਰੀਕੇ ਸਿਰ ਸਮਝਣ ਦੀ ਕੋਸ਼ਿਸ਼ ਕਰੇ ਆਪਣੇ ਆਪ ਨੂੰ ਕਾਇਮ ਕਰੇ ਗੁਰਬਾਣੀ ਦੀ ਵਿਚਾਰ ਨੂੰ ਧਿਆਨ ਲਾ ਕੇ ਮਨ ਲਾ ਕੇ ਪੜ੍ਹੇ ਸੁਣੇ ਸਮਝੇ ਫਿਰ ਉਹਦੇ ਅੰਦਰੋਂ ਹੀ ਉਹ ਚਸ਼ਮਾ ਫੁੱਟਣਾ ਹੈ ਬੱਜਰ ਕਪਾਟ ਨਾ ਖੁੱਲਣੀ ਕਹਿੰਦੇ ਖੁੱਲਦੇ ਨਹੀਂ ਇਹ ਬੱਜਰ ਕਪਾਟ ਨੇ ਪਰ ਕਿਵੇਂ ਖੁੱਲਣਗੇ ਗੁਰ ਸ਼ਬਦ ਖੁਲੀਜੈ ਗੁਰਬਾਣੀ ਦੇ ਗਿਆਨ ਨਾਲ ਉਹ ਖੁੱਲ ਜਾਣਗੇ ਤਾਂ ਕਰਕੇ ਜਿਹੜਾ ਕੰਮ ਕਰਾਉਣ ਵਾਲਾ ਸੀ ਉਹ ਕਰਾਇਓ ਇੱਥੇ ਆਪਾਂ ਨਾ ਝੋਲੀਆਂ ਜੀ ਅੱਡ ਦੇ ਤੁਰੇ ਫਿਰਦੇ ਆ ਲਓ ਜੀ ਝੋਲੀ ਭਰ ਦਿਓ ਜੀ ਸਾਡੀ ਝੋਲੀ ਭਰ ਦਿਓ ਇੱਥੇ ਤੇ ਝੋਲੀਆਂ ਖੋਲਣ ਦੀ ਲੋੜ ਨਹੀਂ ਇੱਥੇ ਦਿਮਾਗ ਖੋਲਣਾ ਹੈ ਇਹ ਕਿਤੋਂ ਨਹੀਂ ਖੁੱਲਣਾ ਇੱਥੇ ਖੁੱਲਦਾ ਹੈ ਆਪਾਂ ਇੱਥੋਂ ਦਿਮਾਗ ਖੋਲਣ ਵਾਸਤੇ ਆਈਏ ਇਹਦੇ ਚੋਂ ਸਾਰਾ ਕੁਝ ਮਿਲ ਜਾਣਾ ਫਿਰ ਚਾਬੀ ਇੱਥੇ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸਾਧ ਸੰਗਤ ਵਿੱਚ ਕੁੰਜੀ ਮਿਲ ਜਾਣੀ ਹੈ ਚਾਬੀ ਮਿਲ ਜਾਣੀ ਹੈ ਆ ਜਿੰਦਰੇ ਜਿਹੜੇ ਲੱਗੇ ਆ ਜਿਹੜਾ ਲੱਗੇ ਆ ਭਰਮ ਵਾਲਾ ਜਿੰਦਰਾ ਪੜ੍ਹਦੇ ਨੇ ਕਈ ਵਾਰੀ ਜਿਹੜਾ ਲੱਗੇ ਆ ਭਰਮ ਵਾਲਾ ਜਿੰਦਰਾ ਪੂਰਾ ਬਾਜੋ ਨਹੀਂ ਖੁੱਲਣਾ ਲੱਗੇ ਆ ਭਰਮ ਵਾਲਾ ਜਿੰਦਰਾ ਪੂਰਾ ਬਾਜੋ ਨਹੀਂ ਖੁੱਲਣਾ ਬਾਹਰੋਂ ਗਿਆਨ ਲਈਏ ਸਮਝ ਲਈਏ ਤੇ ਚਾਹੁੰਦੇ ਹੋਈਏ ਜੇ ਬੰਦੇ ਦੀ ਇੱਛਾ ਇਹ ਹੈ ਕਿ ਮੈਂ ਤੇ ਤਾਸ਼ਾਂ ਖੇਡਣੀ ਹੀ ਸਿੱਖਣੀਆਂ ਨੇ ਬਸ ਉਹੀ ਸਿੱਖ ਸਕਦਾ ਜੇ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਉਹ ਸਿੱਖ ਸਕਦਾ ਜੇ ਕੋਈ ਬੰਦਾ ਉਦਾਂ ਦਾ ਪਾਣੀ ਪਾਉ ਵੀ ਡਾਕਟਰ ਬਣਨਾ ਤੇ ਉਹ ਆਜੂ ਬਾਹਰ ਜੇ ਡਰਾਈਵਰ ਬਣਨਾ ਚਾਹੁੰਦਾ ਉਦਾਂ ਦੀ ਸਮਝ ਲਊ ਬਾਹਰੋਂ ਡਰਾਈਵਰੀ ਆ ਜਾ ਤੇ ਜੇ ਕੋਈ ਚਾਹੁੰਦਾ ਹੈ ਕਿ ਪਰਮਾਤਮਾ ਦਾ ਗਿਆਨ ਵੀ ਹੋਵੇ ਪਰਮਾਤਮਾ ਦੀ ਸੋਝੀ ਵੀ ਹੋਵੇ ਰੱਬ ਦੇ ਗੁਣ ਮੇਰੀ ਜ਼ਿੰਦਗੀ 'ਚ ਪ੍ਰਗਟ ਹੋਣ ਉਹ ਮਾੜਾ ਜਿਹਾ ਬਾਹਰੋਂ ਉਦਾਂ ਦਾ ਪਾਣੀ ਪਾ ਲੇ ਭਾਵ ਪਾਣੀ ਲੈ ਲੈ ਉਹਦੇ ਅੰਦਰੋਂ ਆਜੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਚਾਹੁੰਦਾ ਆਜੂ ਆ ਜਿਹੜੇ ਸ਼ਰਾਬਾਂ ਕੱਢਣੀਆਂ ਸਿੱਖਣੀਆਂ ਚਾਹੁੰਦੇ ਸੀ ਸਿੱਖ ਹੀ ਗਏ ਇੱਛਾ ਸੀ ਤੇ ਕੱਢਤਾ ਦਿਮਾਗ ਨੇ ਵੀ ਐਂ ਕਰਨਾ ਆ ਗਿਆ ਵੇਖੋ ਜਿਹਨੇ ਟਰੈਕਟਰ ਚਲਾਉਣਾ ਸਿੱਖਣਾ ਸੀ ਜਿੰਨੀ ਕੁ ਇੱਛਾ ਸੀ ਉਹਨਾਂ ਕੱਢਤਾ ਤੇ ਜੇ ਚਾਹੀਏ ਵੀ ਪਰਮਾਤਮਾ ਦੀ ਬਾਰੇ ਜਾਣਕਾਰੀ ਮਿਲੇ ਉਹ ਹਰ ਜਗ੍ਹਾ ਮਹਿਸੂਸ ਹੋਵੇ ਉਹਨੂੰ ਹਾਜ਼ਰ ਸਮਝ ਕੇ ਕੰਮ ਕਰੀਏ ਉਹਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰੀਏ ਉਹ ਵੀ ਆ ਜਾ ਤੇਰੀ ਇੱਛਾ ਤੇ ਡਿਪੈਂਡ ਕਰਦਾ ਵੀ ਕਿੰਨੀ ਕੁ ਇੱਛਾ ਰੱਖਦਾ ਸਭ ਕੁਝ ਮਿਲ ਜਾਂਦਾ ਇਹਨੂੰ ਖੋਲ ਬਸ ਜਿੱਧਰ ਨੂੰ ਜਾਣਾ ਚਾਹੁੰਦਾ ਉਦਾਂ ਦੀ ਸੰਗਤ ਕਰ ਲੈ ਬਸ ਜਿੱਦਾਂ ਦੇ ਵਿਚਾਰ ਇਹਨੂੰ ਮਿਲਣੇ ਨੇ ਬਾਹਰੋਂ ਪਾਣੀ ਉਹੀ ਕੱਢ ਕੱਢ ਉਹੀ ਕੱਢ ਕੱਢ ਤਾਂ ਕਰਕੇ ਗੁਰਬਾਣੀ ਨੂੰ ਜਦੋਂ ਸਮਝਦੇ ਆ ਗੁਰੂ ਜੀ ਦੇ ਬਚਨਾਂ ਨੂੰ ਫਿਰ ਇਹ ਉਦਾਂ ਦੇ ਆਹ ਗੁਣਾਂ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਫਿਰ ਉਹ ਗੁਣ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਂਦੇ ਆ ਫਿਰ ਆਉਂਦਾ ਫਿਰ ਸਵਾਦ ਆਉਂਦਾ ਜ਼ਿੰਦਗੀ ਦਾ ਤਾਂ ਕਰਕੇ ਭਾਈ ਇਹ ਪੱਕਾ ਦਿਮਾਗ ਵਿੱਚ ਅਸੀਂ ਰੱਖੀਏ ਵੀ ਅਸੀਂ ਗੁਰੂ ਘਰ ਵਿੱਚ ਅਕਲ ਲੈਣ ਆਉਣਾ ਧੀਆਂ ਪੁੱਤ ਤੇ ਭਾਈ ਕਾਮਰੇਡੇ ਵੀ ਵਿਖਾ ਦੇਣਗੇ ਤੈਨੂੰ ਜੇ ਤੂੰ ਕਹੇਗਾ ਨਾ ਮੈਂ ਗੁਰਦੁਆਰੇ ਚ ਮੈਨੂੰ ਪੁੱਤ ਮਿਲਿਆ ਕਾਮਰੇਡ ਕੋ ਮੇਰੇ ਵੀ ਹੋਇਆ 20 ਸਾਲ ਬਾਅਦ ਮੈਂ ਤੇ ਗੁਰਦੁਆਰੇ ਗਿਆ ਹੀ ਨਹੀਂ ਕਦੇ ਉਹ ਵੀ ਵਿਖਾ ਦੇ ਜੇ ਕਿਸੇ ਨੂੰ ਕਹੇਗਾ ਮੈਨੂੰ ਗੁਰਦੁਆਰਿਓਂ ਕੋਠੀ ਮਿਲੀ ਹੈ ਕਾਮਰੇਡ ਕਹਿੰਦਾ ਮੈਂ ਤੇ ਬੜਿਆ ਹੀ ਨਹੀਂ ਕਦੇ ਮੇਰੇ ਤੇਰੇ ਤੋਂ ਵੱਡੀ ਕੋਠੀ ਹੈ ਉਹ ਵੀ ਵਿਖਾ ਦੇ ਜੇ ਕੱਲ੍ਹ ਨੂੰ ਕਹੇਗਾ ਵੀ ਮੇਰੇ ਤਾਂ ਵੇਖੋ ਜੀ ਮੇਰੇ ਫਸਲ ਬਹੁਤ ਵਧੀਆ ਹੋਈ ਹੈ 40 ਮਣ ਨਿਕਲੀ ਉਹ ਮੇਰੇ 60 ਮਣ ਨਿਕਲੀ ਹੈ ਮੈਂ ਤੇ ਬੜੇ ਹੀ ਨਹੀਂ ਗੁਰਦੁਆਰੇ ਹੁਣ ਬੋਲ ਫਿਰ ਕੀ ਬੋਲਾਂਗੇ ਅੱਗੇ ਉਹਨਾਂ ਦੇ ਇਹ ਚੀਜ਼ਾਂ ਤੇ ਉਹਨਾਂ ਨੂੰ ਵੀ ਮਿਲੀ ਜਾਂਦੀਆਂ ਯਾਰ ਅਰਦਾਸਾਂ ਕਰਦਾ ਮੈਂ ਮਰ ਗਿਆ ਖੰਡ ਪਾਠ ਮੈਂ ਕਰਾਇਆ ਮੀਂਹ ਉਹਦੇ ਵੀ ਪੈ ਗਿਆ ਬਰਾਬਰ ਸਾਰਾ ਕੁਝ ਬਰਾਬਰ ਹੀ ਹੋਈ ਜਾਂਦਾ ਇਹ ਤੇ ਬਾਹਰਲਾ ਸਿਸਟਮ ਹੈ ਇਹ ਤੇ ਹੀ ਚੱਲਣਾ ਮਰ ਜਾਂਦੇ ਹਾਂ ਆਪਾਂ ਪਾ ਪਾ ਕੇ ਇੱਥੇ ਪੀਰ ਦੇ ਕਬਰ ਤੇ ਚੜਾਇਆ ਦੁੱਧ ਫਲਾਣੇ ਥਾਂ ਤੇ ਚੜਾਇਆ ਦੁੱਧ ਫਲਾਣੇ ਥਾਂ ਤੇ ਚੜਾਇਆ ਇਹ ਪੀਰ ਬਾਬੇ ਕਿਰਪਾ ਮੈਨੂੰ ਲੱਗਦਾ ਵਿਦੇਸ਼ਾਂ ਵਾਲਿਆਂ ਤੇ ਕਰੀ ਜਾਂਦੇ ਆ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਦੀਆਂ ਗਾਵਾਂ ਜਿਹੜੀਆਂ ਨੇ ਉਹ ਦਿੰਦੀਆਂ 20 ਲੀਟਰ ਦੁੱਧ ਇੱਕ ਟਾਈਮ ਦਾ ਖੁਦ ਮੈਂ ਵੇਖਿਆ ਕਈ ਵਾਰੀ ਉਹਨਾਂ ਦੇ ਜਾ ਕੇ 40-40 50-50 ਲੀਟਰ ਦੁੱਧ ਇੱਕ ਇੱਕ ਗਾਂ ਦਿੰਦੀ ਨੇ ਤੇ ਸਾਡੇ ਵਾਲੇ ਕਬਰਾਂ ਤੇ ਮਾਪਾ ਪਾ ਦੀਵੇ ਉੱਥੇ ਦੁੱਧ ਚੜਾਇਆ ਉੱਥੇ ਚੜਾਇਆ ਉੱਥੇ ਚੜਾਇਆ ਤੇ ਦੋ ਜਣਿਆਂ ਨੇ ਉਹਦੀਆਂ ਅਗਲੀਆਂ ਲੱਤਾਂ ਫੜੀਆਂ ਹੁੰਦੀਆਂ ਦੋ ਜਣੇ ਪਿੱਛੇ ਕੋਈ ਪੂਛ ਫੜ ਕੇ ਖੜਾ ਹੁੰਦਾ ਤਾਂ ਵੀ ਉਹ ਪਾਈਆ ਦੁੱਧ ਨਹੀਂ ਦਿੰਦੀ ਸਾਡੇ ਹਾਲ ਇਦਾਂ ਦਾ ਆ ਕਬਰਾਂ ਬਣੀਆਂ ਦੇ ਉੱਤੇ ਫਿਰਦੇ ਰਹੇ ਅੱਛਾ ਹੁਣ ਚਾਹੀਦਾ ਕੀ ਸੀ ਇਹੋ ਜੀਆਂ ਗੱਲਾਂ ਤੇ ਬੰਦਾ ਕਾਮਰੇਡ ਜਿਹੜਾ ਜਿਹੜੀਆਂ ਇਹੋ ਜੀਆਂ ਗੱਲਾਂ ਨੇ ਚਾਹੀਦਾ ਕੀ ਇਹ ਦਿਮਾਗ ਨੂੰ ਇਹਨੂੰ ਖੁਰਕਦੇ ਮਾੜਾ ਜਿਹਾ ਵੀ ਇੱਥੋਂ ਵੇਖੋ ਕੋਈ ਕੀ ਕੱਢੀਏ ਕਿਹੜੇ ਅਚਾਰ ਬਣਾਈਏ ਆ ਬਣਾਉਂਦੇ ਨਹੀਂ ਅਚਾਰ ਗਾਵਾਂ ਦਾ ਵੀ ਇਹੋ ਜਿਹਾ ਕਿਹੜੀ ਖੁਰਾਕ ਪਾਈਏ ਵੀ ਖਰਚੇ ਵੀ ਘੱਟ ਹੋਣ ਤੇ ਦੁੱਧ ਵੱਧ ਜੇ ਜੇ ਉਹਨਾਂ ਟਾਈਮ ਜਿੰਨਾ ਇਹੋ ਜਿਹਾ ਕੰਮਾਂ ਤੇ ਲਾਉਂਦੇ ਆ ਇਹਨੂੰ ਵਰਤਣ ਤੇ ਲਾਇਆ ਹੁੰਦਾ ਹੁਣ ਉਹਨੂੰ ਬੜੀਆਂ ਕਾਢਾਂ ਕੱਢ ਲੈਂਦੇ ਆ ਤੇ ਕਾਢ ਕੱਢਣ ਵਾਲੇ ਪਾਸੇ ਤੇ ਲੱਗਣਾ ਹੀ ਨਹੀਂ ਆਪਣੇ ਆਪਣੇ ਹੁਣ ਇੱਕ ਤੇ ਕਿਰਪਾ ਇਹਨੂੰ ਕਰਨੀ ਪੈਣੀ ਸੀ ਉੱਥੇ ਫਿਰ ਅਗਲੇ ਨੇ ਐ ਕਹਿਤਾ ਵੀ ਆਪੇ ਹੋ ਜੂ ਕੋਈ ਨਹੀਂ ਫਿਰ ਸੋਚਿਆ ਤੇ ਹੈ ਹੀ ਨਹੀਂ ਵਰਤਣ ਤੇ ਦਿੱਤਾ ਹੀ ਨਹੀਂ ਇਹਨਾਂ ਨੇ ਆ ਦਿਮਾਗ ਤੇ ਖੁੱਲਣ ਹੀ ਨਹੀਂ ਦਿੰਦੇ ਇਹ ਤੇ ਕਹਿੰਦੇ ਆਪੇ ਹੀ ਆ ਜਾਣਾ ਆਪੇ ਹੀ ਹੋ ਜੂ ਤੂੰ ਤੇ ਬਸ ਬੈਠਾ ਰਹਿ ਆਪੇ ਹੀ ਆ ਜਾ ਸਾਰਾ ਆਪੇ ਹੀ ਆ ਜਿਹੜਾ ਆਪੇ ਹੀ ਆ ਜਾਣਾ ਇਹਨੇ ਸਾਡਾ ਬਹੁਤ ਨੁਕਸਾਨ ਕੀਤਾ ਆਪੇ ਹੀ ਹੋ ਜੂ ਆਪੇ ਹੀ ਹੋ ਜੂ ਐ ਨਹੀਂ ਹੋਣਾ ਕੱਲ ਵੀ ਗੱਲ ਕਰਦੇ ਸੀ ਨਾ ਸ਼ਨੀਵਾਰ ਆਪਣਾ ਐਤਵਾਰ ਪਰਮੇਸ਼ਵਰ ਦੁਆਰ ਦੀਵਾਨ ਵਿੱਚ ਵੀ ਸਾਡਾ ਅਸੀਂ ਮਕਸਦ ਕੀ ਹੈ ਸਾਡਾ ਬੰਦੇ ਬਣਾਇਆ ਰੱਬ ਨੇ ਸਾਨੂੰ ਅਸੀਂ ਕਿਉਂ ਆਏ ਆ ਇਹ ਤੇ ਤੂੰ ਸੋਚਣਾ ਹੈ ਵੀ ਕਿਉਂ ਆਏ ਮਕਸਦ ਤੇ ਤੂੰ ਬਣਾਉਣਾ ਹੈ ਕੀ ਮਕਸਦ ਹੈ ਤੇਰੀ ਜ਼ਿੰਦਗੀ ਦਾ ਇਹ ਤੇ ਤੂੰ ਸੋਚਣਾ ਹੈ ਮਕਸਦ ਤੇ ਸਾਨੂੰ ਬਣਾਉਣਾ ਪੈਣਾ ਹੈ ਆਪਣੀ ਜ਼ਿੰਦਗੀ ਦਾ ਏਮ ਕੀ ਹੈ ਸਾਡੀ ਲਾਈਫ ਦਾ ਇਹ ਤੇ ਸਾਨੂੰ ਸੋਚਣਾ ਪੈਣਾ ਭਾਈ ਤਾਂ ਕਰਕੇ ਗੁਰਮਤਿ ਗੁਰਬਾਣੀ ਗੁਰੂ ਸਾਹਿਬ ਕੋਲ ਆ ਕੇ ਅਸੀਂ ਇਹਨੂੰ ਖੋਲੀ ਤੇ ਫਿਰ ਇੰਨਾ ਖਜ਼ਾਨਾ ਕਮਾਲ ਦੀ ਗੱਲ ਇਹ ਹੈ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਨੂੰ ਪੰਗਤੀਆਂ ਗਾਓ ਹਮ ਧਨਵੰਤ ਭਾਗਠ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਪਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਗ ਕਸ਼ੂ ਨ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਕਹਿੰਦੇ ਜਦੋਂ ਇਹ ਖਜ਼ਾਨਾ ਖੋਲੇਗਾ ਫਿਰ ਤੈਨੂੰ ਐ ਨਹੀਂ ਲੱਗਣਾ ਵੀ ਮੈਂ ਬੇਭਾਗ ਹਾਂ ਫਿਰ ਤੇ ਐ ਲੱਗੂ ਵੀ ਅਨੰਦੀ ਹੈ ਸੁਣਿਓ ਜਰਾ ਪਹਿਲੀ ਪੰਕਤੀ ਹਮ ਧਨਵੰਤ ਭਾਗਠ ਸਚ ਨਾਏ ਹਮ ਧਨਵੰਤ ਭਾਗਠ ਸਚ ਨਾਏ हर गुण गावे है सहज सुभाए। फिर एक मिल लगू भी मैं गरीब हाँ, जेड़ा बंदा बाहर आले पैसे वेखो उन्हूं ते लगू भी मेरे कोले थोड़े ने, जेड़ा अंदर आले खूह नूं वेखदा भी औड़दी किन्नी है यार। जेड़ा मेनू चाचा जे आउंदा, जेड़ा अंदरों मेनू समझ मिलदी है, एसी च पिया बंदा दुखी है, मैं पखे थले भी बेफिक्र पिया भी कोई नहीं मालक है, कोई नहीं आंदी आंदा है, बीमारियां भी किनिया लगनिया ने, इदा सोच ही इन्नी वधिया बन चुकी है, उहदे नाल की फर्क पैंदा है। जे ते वेखेगा बंदा समझ वल, फिर आपे ही अमीर लगना, क्योंकि अंदर आले खूह नाल कनैक्शन बनाई बैठा, ते जे वेखेगा बाहर फिर दुखी हुंदा है। ਤਾਂ ਕਰਕੇ ਅਸੀਂ ਭਾਗਾ ਵਾਲੇ ਆ ਭਾਈ, ਸਾਡੇ ਵਰਗਾ ਧਨਵਾਨ ਕਿਹੜਾ। ਐਦਾਂ ਸਮਝਣਾ ਹੈ, ਜਦੋਂ ਬੰਦਾ ਗੁਰਬਾਣੀ ਨਾਲ ਜੁੜਦਾ ਹੈ, ਗੁਰਬਾਣੀ ਦੇ ਜ਼ਰੀਏ ਉਸ ਉਹ ਖੂਹ ਨਾਲ ਕਨੈਕਸ਼ਨ ਬਣਾਉਂਦਾ ਜਿਹੜਾ ਅੰਦਰ ਆਉਂਦਾ, ਇਹਦੇ ਨਾਲ ਪਿਆਰ ਪੈਂਦਾ। ਜਦੋਂ ਉਹ ਜਦੋਂ ਅੰਦਰੋਂ ਫੁੱਟਣ ਲੱਗ ਪੈਂਦੇ ਨੇ ਚਸ਼ਮੇ ਸਮਝਦੇ ਅਕਲਦੇ ਵੀ ਐਂ ਫੈਸਲਾ ਲੈ, ਹੁਣ ਇੱਥੇ ਐਂ ਫੈਸਲਾ ਲੈ, ਐਂ ਕਰ ਐਂ ਕਰ, ਐਦਾਂ ਐਦਾਂ ਅੰਦਰੋਂ ਆਉਂਦੀ ਹੈ, ਐਂ ਕਰ ਲੈ ਐਂ ਐਂ ਐਂ ਐਂ ਠੀਕ ਹੋਊ, ਹੁਣ ਘਰ ਵਾਲੀ ਨਾਰਾਜ ਹੈ, ਇੱਦਾਂ ਇੱਦਾਂ ਗੱਲ ਕਰ, ਮਾਂ ਨੂੰ ਇੱਦਾਂ ਖੁਸ਼ ਰੱਖ, ਰਿਸ਼ਤੇਦਾਰੀ 'ਚ ਇੰਨਾ ਕੁ ਕਰ ਲੈ, ਖਰਚੇ ਘਟਾ ਲੈ, ਇੱਦਾਂ ਨਹੀਂ ਇੱਦਾਂ ਕਰ ਲੈ, ਉਹ ਅੰਦਰੋਂ ਔੜਦੀ ਹੈ, ਸਮਝ ਹੀ ਇੱਦਾਂ ਦੀ ਡਿਵੈਲਪ, ਮਾਈਂਡ ਇੰਨਾ ਡਿਵੈਲਪ ਹੋ ਜਾਂਦਾ, ਅਕਲ ਹੀ ਇੰਨੀ ਆ ਜਾਂਦੀ ਹੈ, ਔਖਾ ਨਹੀਂ ਹੋਣ ਦਿੰਦਾ ਫਿਰ ਤੈਨੂੰ ਅੰਦਰ ਅੰਦਰ ਵਾਲੇ ਨਾਲ ਜੁੜਿਆ ਬੰਦਾ ਕਿਤੇ ਵੀ ਔਖਾ ਨਹੀਂ ਹੁੰਦਾ, ਦੁਖੀ ਨਹੀਂ ਹੁੰਦਾ, ਉਹ ਉਹੋ ਜਿਹਾ ਹੀ ਰਾਹ ਕੱਢ ਲੈਂਦਾ। ਫਿਰ ਗੱਡੀ ਨਹੀਂ ਤੇ ਚੱਲੋ ਪੈਦਲ ਹੀ ਚੱਲ ਪਈ, ਐ ਰਾਹ ਕੱਢਦਾ, ਪੈਦਲ ਵੀ ਹਿੰਮਤ ਦਿੰਦਾ ਵੀ ਚੱਲ ਭੱਜੇ ਚੱਲਾਂਗੇ, ਕੋਈ ਨੀ ਪਹੁੰਚ ਗਏ, ਪਹੁੰਚ ਕੇ ਅੱਧਾ ਘੰਟਾ ਲੱਗਣਾ, ਐ ਹਿੰਮਤ ਦਿੰਦਾ, ਫਿਰ ਬੰਦਾ ਬੇਭਾਗ ਤੇ ਲੱਗਦਾ ਹੀ ਨਹੀਂ ਕਦੇ ਆਪਣੇ ਆਪ, ਹਰੇਕ ਹਰੇਕ ਜਗ੍ਹਾ ਤੈਨੂੰ ਕਾਇਮ ਰੱਖਦਾ, ਗਿਆਨ ਅਕਲ ਅੰਦਰ ਵਾਲੇ ਚੋਂ ਇੰਨਾ ਫੁੱਟਣਾ ਹੈ ਨਾ ਅੰਦਰੋਂ ਚਸ਼ਮਾ, ਵੀ ਐ ਲੱਗਣਾ ਹੀ ਨਹੀਂ ਕਿਤੇ ਵੀ ਦੁਖੀ ਆ, ਫਿਰ ਕੀ ਹੋ ਗਿਆ, ਐ ਆਊਗਾ ਵੀ ਯਾਰ ਅੱਜ ਸੁੱਕੀ, ਫਿਰ ਕੀ ਹੋ ਗਿਆ ਯਾਰ ਸੁੱਕੀ, ਫਿਰ ਕੀ ਹੋ ਗਿਆ, ਅੱਜ ਤਾਂ ਮਿਲੀ ਹੋਈ ਨਹੀਂ ਰੋਟੀ, ਕੋਈ ਨਹੀਂ ਸ਼ਾਮ ਨੂੰ ਖਾ ਹੀ ਲੈਣੀ, ਇੱਦਾਂ ਰਹੋ ਯਾਰ, ਪੁੱਤ ਚੜ੍ਹਾਈ ਕਰ ਗਿਆ, ਕੋਈ ਨਹੀਂ ਧੀ ਹੈ ਯਾਰ, ਪੁੱਤਾਂ ਵਾਲਿਆਂ ਨੇ ਕਿਹੜਾ ਨਾਲ ਲੈ ਜਾਣਾ, ਕੋਈ ਵੀ ਨਹੀਂ ਰਿਹਾ ਨਾ ਬੰਦਾ, ਤਾਂ ਵੀ ਹੌਸਲੇ ਚਲੇ ਜਾਂਦਾ, ਵੇਖੋ ਤੇ ਸਹੀ ਆਪਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾ ਕੈਸੇ ਖੂਹ ਨਾਲ ਕਨੈਕਸ਼ਨ ਹੈ ਉਹਨਾਂ ਦਾ, ਕਿਵੇਂ ਅੰਦਰੋਂ ਔੜਦੀ ਹੈ, ਕਿਵੇਂ ਗੁਰ ਪਰਮੇਸ਼ਰ ਸੁਰਤ ਦੇ ਵਿੱਚ ਆਉਂਦਾ ਹੈ, ਤੇ ਕਿਵੇਂ ਹੌਸਲਾ ਮਿਲ ਰਿਹਾ ਹੈ ਵੀ ਕੋਈ ਨਹੀਂ ਯਾਰ, ਜੇ ਕੰਡਿਆਂ ਤੇ ਪਏ ਆ ਫਿਰ ਕੀ ਹੋ ਗਿਆ, ਕਿੱਦਾਂ ਹੌਸਲਾ, ਇਹ ਸਾਡੇ ਚ ਹੈ, ਫਿਰ ਕੀ ਹੋ ਗਿਆ, ਐ ਆਉਂਦਾ ਵੀ ਕਾਲਾ ਕਿਉਂ ਪੈਂਦਾ ਭਾਈ, ਫਿਰ ਇੱਦਾਂ ਮਿਲਦਾ, ਉਹ ਅੰਦਰੋਂ ਆ, ਅੰਦਰੋਂ ਹੀ ਆ ਰਿਹਾ, ਸਾਡੇ ਆ ਨਹੀਂ ਰਿਹਾ, ਅਸੀਂ ਕਹਿੰਦੇ ਬਾਹਰੋਂ ਕਰੋ ਕੋਈ, ਸਾਨੂੰ ਸਮਝਾਓ, ਸਾਨੂੰ ਅਕਲ ਦਿਓ, ਨਹੀਂ ਆਉਣੀ ਤੈਨੂੰ ਅੰਦਰੋਂ, ਅੰਦਰੋਂ ਤੇਰੇ ਆਉਣੀ, ਇੱਕ ਵਾਰੀ ਤੂੰ ਇਹ ਸਮਝਣਾ ਚਾਹੁੰਦਾ ਹੈ ਨਾ, ਜੇ ਵੀ ਇੱਦਾਂ ਦਾ ਬਣਨਾ ਮੈਂ, ਬਾਹਰੋਂ ਥੋੜਾ ਜਿਹਾ ਸਮਝਦਾ ਤੇ ਉਹ ਅੰਦਰੋਂ ਫਿਰ ਆਪਣੇ ਆਪ ਹੀ ਬੰਦਾ ਉਦਾਂ ਦਾ ਬਣਦਾ ਜਾਂਦਾ, ਫਿਰ ਬੰਦਾ ਗਰੀਬ ਗਰੀਬ ਨਹੀਂ ਲੱਗਦਾ। ਸੁਣੋ ਅੱਗੇ, ਪਿਓ ਦਾਦੇ ਦਾ ਖੋਲ ਜਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਸਿੱਖੋ ਜਰਾ ਜਵਾਬ ਦਿਓ, ਸਾਡਾ ਸਾਰਿਆਂ ਦਾ ਪਿਓ ਕੌਣ ਹੈ? ਅਕਾਲ ਪੁਰਖ ਵਾਹਿਗੁਰੂ, ਉਹੀ ਹੈ ਨਾ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ, ਸਾਡਾ ਸਾਰਿਆਂ ਦਾ, ਸਣੇ ਗੋਰਿਆਂ ਦਾ, ਕਾਲਿਆਂ ਦਾ, ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਦਾ ਇੱਕ ਪਿਓ ਹੈ, ਜਿਹੜਾ ਸਾਡਾ ਕੌਮੀ ਕਨਸੈਪਟ ਆ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ, ਉਹ ਤੇ ਆਪਾਂ ਜਿਹੜੇ ਬੰਦੇ ਅੰਮ੍ਰਿਤ ਛਕ ਲੈਂਦੇ ਆ ਅਸੀਂ, ਆਪਾਂ ਕਹਿੰਦੇ ਹਾਂ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਡੇ, ਇਹ ਤੇ ਆਪਾਂ ਕਹਿੰਦੇ ਹਾਂ, ਗੋਰੇ ਜਿਹੜੇ ਲੋਕ ਆ ਸਾਰੇ, ਉਹ ਜਿਹੜੀ ਦੁਨੀਆ ਸਾਰੀ, ਉਹਨਾਂ ਦਾ ਤੇ ਤੁਹਾਡਾ ਸਾਡਾ ਸਾਰਿਆਂ ਦਾ ਇੱਕ ਪਿਤਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਵੀ ਪਿਤਾ ਹੈ, ਜਿਹੜਾ ਗੁਰੂ ਨਾਨਕ ਦਾ ਵੀ ਪਿਤਾ ਹੈ, ਸਾਰਿਆਂ ਦਾ ਉਹ ਪਰਮਾਤਮਾ ਹੈ, ਤੇ ਉਹ ਜਿਹੜਾ ਪਰਮਾਤਮਾ ਹੈ ਉਹਨੇ ਫਿਰ ਭਲਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਸ਼ਬਦ ਪੰਚਮ ਪਾਤਸ਼ਾਹ ਦਾ, ਤੇ ਪੰਚਮ ਪਾਤਸ਼ਾਹ ਪਿਓ ਪਤਾ ਕਿਹਨੂੰ ਕਹਿੰਦੇ ਆ, ਫਿਰ ਪਿਓ ਦਾਦੇ ਦਾ ਖਜ਼ਾਨਾ ਕਿਹਨੂੰ ਕਹਿੰਦੇ ਆ, ਪਿਓ ਪਰਮਾਤਮਾ, ਤੇ ਪਰਮਾਤਮਾ ਦਾ ਖਜ਼ਾਨਾ ਕੀ ਹੈ ਭਲਾ ਬੰਦੇ ਕੋਲ, ਜੇਬ ਵਾਲਾ, ਕਿਹੜੇ ਖਜ਼ਾਨੇ ਦੀ ਗੱਲ ਚੱਲਦੀ ਹੈ, ਇਹਦੀ ਇਹਦੀ ਆਦਵਾਰ ਇਹਦੀ ਗੱਲ ਚੱਲਦੀ ਵੀ ਆ ਖਜ਼ਾਨਾ ਗੁਰਬਾਣੀ ਦੇ ਜ਼ਰੀਏ ਜ਼ਰੀਏ ਗੁਰਬਾਣੀ ਦੇ ਆ ਖੁੱਲ ਗਿਆ ਤੇ ਹੈਰਾਨੀ ਹੋਈ ਫਿਰ ਜਦੋਂ ਪਿਓ ਦਾਦੇ ਕਾ ਖੋਲ ਡਿੱਠਾ ਇਹ ਖਜ਼ਾਨਾ ਖੁੱਲਣਾ ਖੁੱਲ ਕੇ ਵੇਖੋ ਫਿਰ ਹੈਰਾਨ ਹੋ ਜਾਏਗਾ ਤਾਂ ਮੇਰੇ ਮਨ ਭਇਆ ਨਿਧਾਨਾ ਅਮੀਰੀ ਆ ਗਈ ਅਸਲ ਵਿੱਚ ਤੇ ਜਿੰਨਾ ਮਰਜ਼ੀ ਖਾਇਓ ਖਰਚਿਓ ਤੇ ਮਹਿੰਗਾ ਵੀ ਇਹੋ ਜਿਹੇ ਵਿਚਾਰ ਇਹੋ ਜੀ ਸੋਚ ਅੰਦਰੋਂ ਨਿਕਲੇਗੀ ਪੜੋ ਰਤਨ ਲਾਲ ਜਾਗਾ ਕਛੂ ਨਾ ਮੋਹ ਭਰੇ ਭੰਡਾਰ ਅਕੂਟਿਆ ਕੋਲ ਕਹਿੰਦੇ ਰਤਨ ਲਾਲ ਨੇ ਜਿਹੜੇ ਆ ਜਿਹੜੇ ਅੰਦਰੋਂ ਵਿਚਾਰ ਆਉਂਦੇ ਹੈ ਇਹ ਸਮਝ ਮਿਲਦੀ ਹੈ ਜਿਹੜੀ ਇਹਦੀ ਕੀ ਕੀਮਤ ਪਾਲੂ ਕੋਈ ਉਹ ਤੇ ਬੜੇ ਮਹਿੰਗੇ ਨੇ ਹੁਣ ਵੇਖਿਓ ਸਿੰਘੋ ਸੁਣਿਓ ਜਦੋਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਧਿਆਨ ਨਾਲ ਸੁਣਿਓ ਪਤੀ ਪਤਨੀ ਦੋ ਨੇ ਵੱਡੀ ਗੱਡੀ ਦੇ ਵਿੱਚ ਬੈਠੇ ਹੈ ਕੋਠੀ ਬਹੁਤ ਤਕੜੀ ਹੈ ਰਾਜ ਲੜਾਈ ਹੋ ਗਈ ਲੜਾਈ ਹੋ ਗਈ ਘਰ ਨੂੰ ਆ ਗਏ ਸੋਫਾ ਬਹੁਤ ਮਹਿੰਗਾ ਹੈ ਸੋਫੇ ਤੇ ਬੈਠੇ ਨੇ ਇੱਕ ਦੂਜੇ ਕੰਨੀ ਐ ਉਂਗਲਾਂ ਕਰ ਕਰਕੇ ਮੈਂ ਨਹੀਂ ਤੇਰੇ ਨਾਲ ਵਸਣਾ ਉਹ ਕਹਿੰਦੀ ਮੈਂ ਨਹੀਂ ਤੇਰੇ ਨਾਲ ਰਹਿਣਾ ਇਦਾਂ ਗੱਲਾਂ ਚੱਲਦੀਆਂ ਨੇ ਹੁਣ ਬੀਬੀ ਨੇ ਜੀ ਮੁੰਦੀਆਂ ਵੀ ਪਾਈਆਂ ਹੋਈਆਂ ਨਗਾਂ ਵਾਲੀਆਂ ਨਗਾਂ ਵਾਲੀਆਂ ਮੁੰਦਰੀਆਂ ਬੀਬੀ ਵੀ ਪਾਈ ਫਿਰਦੀ ਹੈ ਸੋਨੇ ਦੇ ਚੂੜੇ ਵੀ ਪਾਈ ਫਿਰਦੀ ਹੈ ਭਾਈ ਨੇ ਵੀ ਬਥੇਰੀਆਂ ਮੁੰਦਰੀਆਂ ਜੰਜੀਰੀਆਂ ਪਾਈਆਂ ਹੋਈਆਂ ਬ੍ਰੇਸਲੈਟ ਪਾਇਆ ਸਭ ਕੁਝ ਪਾਇਆ ਐ ਕਲੇਸ਼ ਪਿਆ ਪਿਆ ਪੂਰਾ ਹੁਣ ਇੱਥੇ ਸੋਫਾ ਬਹੁਤ ਮਹਿੰਗਾ ਹੈ ਕੋਈ ਚੀਜ਼ ਸਹਾਇਤਾ ਨਹੀਂ ਕਰ ਇੱਕ ਬੰਦਾ ਆ ਗਿਆ ਬਾਹਰੋਂ ਸਿਆਣਾ ਵੱਡਾ ਹੈ ਕੋਈ ਉਹ ਆ ਗਿਆ ਉਹ ਕਹਿੰਦਾ ਕਾਹਦੇ ਲਈ ਲੜਦੇ ਹੋ ਆ ਜਾਓ ਦੋ ਮਿੰਟ ਉਹਨੇ ਦਸ ਕੁ ਮਿੰਟ ਉਹਦੇ ਨਾਲ ਗੱਲਬਾਤ ਕੀਤੀ ਇਕੱਲੇ ਨਾਲ ਦਸ ਕੁ ਮਿੰਟ ਉਹਦੇ ਨਾਲ ਇਕੱਲੀ ਨਾਲ ਧੀਏ ਸਿਆਣੀ ਬਣ ਜਾ ਉਹਦੇ ਨਾਲ ਕੀਤੀ ਲਓ ਜੀ ਅੱਧੇ ਘੰਟੇ ਵਿੱਚ ਸ਼ਾਂਤ ਕਰਤੇ ਕੋਈ ਚੀਜ਼ ਕੰਮ ਨਹੀਂ ਆਈ ਸੋਹਣੇ ਵਿਚਾਰ ਕੰਮ ਆ ਗਏ ਆਖੋ ਸਤਨਾਮ ਸ੍ਰੀ ਵਾਹ ਥੋੜ੍ਹਾ ਜਿਹਾ ਉਹਨੂੰ ਸਮਝਾਇਆ ਥੋੜ੍ਹਾ ਜਿਹਾ ਉਹਨੂੰ ਹੁਣ ਦੱਸੋ ਸੋਫੇ ਕੰਮ ਆਉਣਗੇ ਉੱਥੇ ਸੋਫਿਆਂ ਦੇ ਤੇ ਬਹਿ ਕੇ ਲੜਦੇ ਸੀ ਨਗ ਕੰਮ ਆਉਣਗੇ ਆ ਹੀਰੇ ਜਿਹੜੇ ਲਾਏ ਸੀ ਉਹਦੇ ਐ ਉਂਗਲਾਂ ਕਰ ਕਰਕੇ ਲੜਦੇ ਸੀ ਤੇ ਨੇ ਇਹਨੇ ਕੀ ਖੱਟ ਲਿਆ ਗੱਡੀ ਮਹਿੰਗੀ ਦੇ ਵਿੱਚ ਲੜੇ ਆ ਕੋਠੀ ਨੇ ਕੀ ਸਵਾਰਿਆ ਉੱਥੇ ਉੱਥੇ ਇੱਕ ਵਿਚਾਰ ਜਦੋਂ ਦਿੱਤੇ ਬਾਹਰੋਂ ਸਮਝ ਦਿੱਤੀ ਉਹ ਸਿਆਣੇ ਬੰਦੇ ਦੀ ਸਲਾਹ ਕੰਮ ਕਰ ਗਈ ਉੱਥੇ ਕੁਛ ਨਹੀਂ ਕੰਮ ਕਰ ਸਕਦਾ ਸਿਆਣੇ ਦੀ ਸਲਾਹ ਉਹ ਵਿਚਾਰ ਉਹ ਸੋਚ ਜਿਹੜੀ ਤੈਨੂੰ ਆਪੇ ਆਉਂਦੀ ਹੈ ਤੇਰੇ ਅੰਦਰੋਂ ਆਉ ਆ ਰਤਨ ਲਾਲ ਜਾਗਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋੜ ਆ ਇੱਥੇ ਖਜ਼ਾਨਾ ਇਦਾਂ ਦਾ ਹੈ ਆ ਹੀਰੇ ਜਵਾਹਰਾਤ ਕੀ ਕੀਮਤ ਪਾਉਣਗੇ ਪਰ ਦੁੱਖ ਇਸ ਗੱਲ ਦਾ ਹੈ ਵੀ ਜਿਹੜੇ ਬੰਦੇ ਕੌਡੀਆਂ ਦੇ ਵਪਾਰੀ ਹੈ ਉਹ ਜੇਬਾਂ ਕੰਨੀ ਤੇ ਉਧਰ ਹੀ ਵੇਖੀ ਜਾਂਦੇ ਹੈ ਆ ਜਿਹੜੇ ਅੰਦਰੋਂ ਅੰਦਰੋਂ ਸੋਹਣੇ ਸੋਹਣੇ ਵਿਚਾਰ ਨਿਕਲਦੇ ਆ ਇਹਨਾਂ ਦੀ ਤੇ ਉਹਨਾਂ ਨੂੰ ਕੀਮਤ ਹੀ ਕੋਈ ਨਹੀਂ ਕਦਰ ਹੀ ਕੋਈ ਨਹੀਂ ਇਹਨਾਂ ਦੀ ਵੀ ਬੰਦਾ ਦਿਮਾਗ ਖੋਲੇ ਇਹਨੂੰ ਵਰਤੇ ਉਹ ਕੌਡੀਆਂ ਕਿੰਨੀ ਵੀ ਵੇਖੀ ਜਾਂਦੇ ਹਾਏ ਮੇਰੇ ਕੋਲ ਪੈਸੇ ਘੱਟ ਨੇ ਮੇਰੇ ਕੋਲ ਮਾਇਆ ਘੱਟ ਹੈ ਇਹ ਤੇ ਰਹਿਣਾ ਹੀ ਰਹਿਣਾ ਹੈ ਇਹ ਛੱਡੋ ਪਹਿਲੇ ਨੰਬਰ ਤੇ ਵੇਖੋ ਵੀ ਸੋਚ ਕਿੰਨਾ ਦੀ ਹੈ ਜਿਉਣ ਦਾ ਚੱਜ ਹੈ ਕਿ ਨਹੀਂ ਹੈ ਦੁੱਖ ਇਸ ਗੱਲ ਦਾ ਹੈ ਵੀ ਖਜ਼ਾਨਾ ਦੇ ਅੰਦਰ ਬਹੁਤ ਵੱਡਾ ਹੈ ਪਰ ਬੰਦੇ ਨੂੰ ਉਹਦੀ ਕਦਰ ਨਹੀਂ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਾਣ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਾਣ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਾਣ ਜਿਹੜੇ ਕੌਡੀਆਂ ਖਰੀਦਣ ਵਾਲੇ ਉਹ ਲਾਲਾ ਦੀ ਨਸਾਰ ਜਾਣ ਲਾਲਾ ਦੀ ਨਸਾਰ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਸਾਰ ਜਿਹੜੇ ਕੌਡੀਆਂ ਰਤਨਾਂ ਦੀ ਕੀਮਤ ਨਹੀਂ ਉਹ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਉਹ ਖਜ਼ਾਨਾ ਅੰਦਰ ਭਰਿਆ ਹੋਇਆ ਹਰ ਇੱਕ ਦੇ ਅੰਦਰ ਪਰ ਬੰਦਾ ਉਹਦੇ ਤੱਕ ਪਹੁੰਚ ਹੀ ਨਹੀਂ ਸਕਦਾ ਸਾਡੀ ਬਦਕਿਸਮਤੀ ਹੈ ਵੀ ਅਸੀਂ ਇਹਨੂੰ ਖੋਲਿਆ ਹੀ ਅੱਜ ਤੱਕ ਕਹਿੰਦੇ 18-20% ਤੋਂ ਉੱਪਰ ਗਿਆ ਹੀ ਕੋਈ ਨਹੀਂ ਸਾਰਿਆਂ ਨੇ ਇਹਨੂੰ 20% ਤੱਕ ਖੋਲਿਆ ਆਮ ਤੇ ਕਈ 10 ਕਾ ਲਈ ਹੈ ਤੇ ਸਾਡੇ ਵਰਗੇ ਜਿਹੜੇ ਬਹੁਤੇ ਧਰਮੀ ਬਣੇ ਫਿਰਦੇ ਤੇ 5-4% ਹੀ ਬ੍ਰਾਂਡ ਨਿਊ ਹੀ ਹੈ ਇਦਾਂ ਹੀ ਹੈ ਸਭ ਤੋਂ ਮਹਿੰਗਾ ਵੀ ਕੁਝ ਵੇਚਣਾ ਹੋਵੇ ਨਿਊ ਬ੍ਰਾਂਡ ਹੈ ਜੀ ਬਿਲਕੁਲ ਵਰਤਿਆ ਤੇ ਹੈ ਹੀ ਨਹੀਂ ਇਹਦੇ ਅਣ ਲੱਗ ਹੀ ਪਿਆ ਇਹਨੂੰ ਤੇ ਵਰਤਿਆ ਹੀ ਨਹੀਂ ਤੇ ਖੁੱਲਦਾ ਹੈ ਉਦੋਂ ਹੀ ਜਦੋਂ ਸਟ੍ਰੈਚ ਕਰੋਗੇ ਤੁਸੀਂ ਜਿੰਨੀਆਂ ਮੁਸ਼ਕਲਾਂ ਜ਼ਿਆਦਾ ਪੈਣ ਓਨਾ ਹੀ ਜ਼ਿਆਦਾ ਖੁੱਲਦਾ ਜਿਹੜਾ ਸਰੀਰ ਇਹ ਕੁਦਰਤ ਦਾ ਸਿਸਟਮ ਹੈ ਭਾਈ ਵਿਧਾਨ ਹੈ ਇਹਨਾਂ ਦਾ ਜਦੋਂ ਨਾ ਤੁਸੀਂ ਜਿੰਮ ਕਰਦੇ ਹੋ ਨੌਜਵਾਨੋ ਜਿਹੜਾ ਬੰਦਾ ਜਿੰਮ ਕਰਦਾ ਹੈ ਉਹਦੇ ਸਰੀਰ ਨੂੰ ਐਂ ਲੱਗਦਾ ਵੀ ਮੇਰੇ ਨਾਲ ਧੱਕਾ ਕਰਦਾ ਸਰੀਰ ਫਿਰ ਆਪਣੇ ਆਪ ਨੂੰ ਖੋਲਦਾ ਜਿੰਨਾ ਸਰੀਰ ਨਾਲ ਧੱਕਾ ਕਰੋਗੇ ਸਰੀਰ ਓਨਾ ਹੀ ਤਕੜਾ ਹੋਈ ਜਾਂਦਾ ਹੈ ਜਿਹੜਾ ਬੰਦਾ ਜ਼ਿਆਦਾ ਜਿੰਮ ਕਰਦਾ ਹੈ ਤੇ ਬਾਡੀ ਕਹਿੰਦੀ ਹੁਣ ਲੈ ਪੰਗਾ ਫਿਰ ਹੋਰ ਕਰੜੀ ਹੋ ਜਾਂਦੀ ਹੋਰ ਲੋਹੇ ਵਰਗੀ ਹੋ ਜਾਂਦੀ ਜਿੰਨਾ ਜ਼ਿਆਦਾ ਧੱਕਾ ਕਰਦਾ ਹੈ ਸਰੀਰ ਓਨਾ ਹੀ ਮਜ਼ਬੂਤ ਹੋਈ ਜਾਂਦਾ ਵੀ ਹੁਣ ਲੈ ਪੰਗਾ ਜਿੰਨਾ ਤੂੰ ਐ ਰੱਟਾ ਕਰੀ ਜਾਂ ਬਾਹਾਂ ਨੂੰ ਤੰਗ ਕਰੇਗਾ ਡੋਲੇ ਕੱਢ ਲੈਂਦੀ ਹੈ ਬਾਡੀ ਵੀ ਹੁਣ ਬੋਲ ਹੁਣ ਕਰ ਪੰਗਾ ਜਿੰਨਾ ਸਟ੍ਰੈਚ ਕਰੋਗੇ ਸਰੀਰ ਨੂੰ ਜਿੰਨਾ ਸਟ੍ਰੈਚ ਕਰੋਗੇ ਓਨਾ ਹੀ ਤਕੜਾ ਹੁੰਦਾ ਇਹ ਸਿਸਟਮ ਹੈ ਸਰੀਰ ਦਾ ਤੇ ਦਿਮਾਗ ਨੂੰ ਵੀ ਜਦੋਂ ਲੋੜ ਜਿਹਾ ਪੈਂਦਾ ਇਹਦੇ ਉੱਤੇ ਸਟ੍ਰੈਚ ਕਰਦੇ ਆ ਓਨਾ ਹੀ ਮੇਰੇ ਖੁੱਲਦਾ ਇਹਨੂੰ ਵੀ ਇੱਕ ਵਾਰੀ ਤੇ ਜਦੋਂ ਨਾ ਬੰਦਾ ਪਹਿਲਾਂ ਸਰੀਰ ਨਾਲ ਧੱਕਾ ਕਰਨ ਲੱਗਦਾ ਹੈ ਔਖਾ ਤੇ ਹੁੰਦਾ ਹੈ ਜਦੋਂ ਜਿੰਮ ਕਰਨ ਲੱਗਦਾ ਦੁਖਦਾ ਹੈ ਕਈ ਕਈ ਦਿਨ ਬੰਦਾ ਕਹਿੰਦਾ ਕਦੇ ਕਹਿੰਦਾ ਲੱਕ ਦੁਖਦਾ ਹੈ ਕਦੇ ਕਹਿੰਦਾ ਜੀ ਮੇਰਾ ਸਰੀਰ ਦੁਖਦਾ ਹੈ ਜਦੋਂ 15-20 ਦਿਨ ਜਿੰਮ ਕਰਦਾ ਰਹਿੰਦਾ ਪਹਿਲਾਂ ਦੁਖਦਾ ਹੈ ਮੁੜ ਕੇ ਹਟ ਜਾਂਦਾ ਹੈ ਇਦਾਂ ਹੀ ਜਦੋਂ ਇੱਕ ਵਾਰੀ ਤੇ ਸਟ੍ਰੈਸ ਜੀ ਪੈਂਦੀ ਹੈ ਉੱਥਲ ਪੁੱਥਲ ਜੀ ਅੰਦਰ ਬਹੁਤ ਮੱਚਦੀ ਹੈ ਪਰ ਓਨਾ ਹੀ ਦਿਮਾਗ ਖੁੱਲਦਾ ਇਹਨੂੰ ਖੁੱਲਣ ਦੇ ਓਨਾ ਹੀ ਜਿੰਨਾ ਲੋੜ ਜਿਹਾ ਪੈਂਦਾ ਜਿੰਨਾ ਇਹਨੂੰ ਸਟ੍ਰੈਚ ਕਰੋਗੇ ਓਨਾ ਹੀ ਖੁੱਲੂ ਇਹਨੂੰ ਖੋਲੀ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅੱਗੇ ਕਹਿੰਦੇ ਜਿੰਨਾ ਮਰਜ਼ੀ ਖਾਈ ਖਰਚੀ ਜਾਇਓ ਜਿਵੇਂ ਖੂਹ ਚੋਂ ਜਿੰਨਾ ਮਰਜ਼ੀ ਕੱਢ ਲਓ ਓਨਾ ਹੀ ਹੋਰ ਆਜੂ ਮੁੱਕ ਜਾਣਗੀਆਂ ਗੱਲਾਂ ਕਿਤੇ ਤੇਰੇ ਕੋਲੋਂ ਸਲਾਹਾਂ ਮੁੱਕ ਜਾਣਗੀਆਂ ਤੇਰੇ ਕੋਲ ਤੇਰਾ ਦਿਮਾਗ ਕਿਤੇ ਮੁੱਕ ਜੂ ਵੀ ਹੁਣ ਜਵਾਨੀ ਵੇਲੇ ਤੇ ਤੈਨੂੰ ਅਕਲ ਸੀ ਬੁਢੇਪੇ ਵੇਲੇ ਤੈਨੂੰ ਬੁਢੇਪਾ ਵੀ ਪਤਾ ਵੀ ਬੁਢੇਪਾ ਕਿਵੇਂ ਸਵਾਰ ਜਵਾਨੀ ਕਿਵੇਂ ਸਵਾਰਨੀ ਉਹਦਾ ਵੀ ਪਤਾ ਉਹ ਵੀ ਅੰਦਰੋਂ ਹੀ ਡਾਇਰੈਕਸ਼ਨ ਮਿਲਦੀ ਹੈ ਜਵਾਨੀ ਬੁਢੇਪੇ ਵੇਲੇ ਵੀ ਤੈਨੂੰ ਅੰਦਰੋਂ ਹੀ ਤਾਕਤ ਮਿਲਦੀ ਹੈ ਤੈਨੂੰ ਉਹ ਤੇ ਉਹਨੇ ਗਾਈਡ ਕਰਨਾ ਅੰਦਰ ਵਾਲੇ ਨੇ ਤੈਨੂੰ ਵੀ ਹੁਣ ਐਂ ਕਰ ਤੇ ਮੌਤ ਵੇਲੇ ਵੀ ਗਾਈਡ ਕਰਦਾ ਉਹ ਜੇ ਕਿਤੇ ਸਮਝ ਪੈ ਜੇ ਉਹਨੇ ਕਹਿਣਾ ਐਂ ਕਰ ਲੈ ਬਸ ਇਹਦੇ ਜਾਣਾ ਹੀ ਹੈ ਇੰਨਾ ਕਾਇਮ ਕਰਕੇ ਰੱਖ ਇੱਕ ਖਜ਼ਾਨਾ ਮੁੱਕਣ ਵਾਲਾ ਨਹੀਂ ਜਿੰਨਾ ਮਰਜ਼ੀ ਖਾਈ ਖਰਚੀ ਜਾਇਓ ਭਾਈ ਜਿਵੇਂ ਖੂਹ ਚੋਂ ਪਾਣੀ ਕੱਢੀਏ ਨਾ ਰਾਤ ਨੂੰ ਪਾਣੀ ਕੱਢੋਗੇ ਜੇ 4-5 ਫੁੱਟ ਨੀਵਾਂ ਹੋ ਗਿਆ ਸਵੇਰੇ ਆ ਕੇ ਵੇਖਿਓ ਫਿਰ ਭਰਿਆ ਪਿਆ ਹੋਊਗਾ ਖੋ ਸਤਰਾ ਇਹ ਅੰਦਰੋਂ ਫਿਰ ਐਂ ਆਉਣਾ ਮੁੱਕਣਾ ਥੋੜਾ ਤਾਂ ਹੀ ਤਾਂ ਖੂਹ ਕਹਿੰਦੇ ਖੂਹ ਵੀ ਤਾਂ ਨਦੀਆਂ ਨਾਲੇ ਨਹੀਂ ਵੀ ਸੁੱਕ ਜਾਣਗੇ ਕਿਤੇ ਪਿੱਛੋਂ ਪਾਣੀ ਮੁੱਕ ਜੂ ਖੂਹ ਤਾਂ ਗਿਆ ਵੀ ਆਹ ਖੂਹ ਹੈ ਜਿੰਨਾ ਕੱਢੇਗਾ ਓਨਾ ਹੀ ਹੋਣਾ ਨਵੀਂ ਤੋਂ ਨਵੀਂ ਤਕਨੀਕ ਨਵੀਂ ਤੋਂ ਨਵੀਂ ਸੋਚ ਨਵੇਂ ਤੋਂ ਨਵਾਂ ਵਿਚਾਰ ਤੈਨੂੰ ਖੁਸ਼ ਰੱਖਣ ਵਾਲਾ ਤੈਨੂੰ ਚੜ੍ਹਦੀ ਕਲਾ 'ਚ ਰਹਿਣ ਵਾਲਾ ਅੰਦਰੋਂ ਵਿਚਾਰ ਪਰ ਤੂੰ ਇਹ ਕੱਢਣਾ ਹੀ ਨਹੀਂ ਚਾਹੁੰਦਾ ਤੂੰ ਰਹਿਣਾ ਹੀ ਦੁਖੀ ਚਾਹੁੰਦਾ ਫਿਰ ਤੈਨੂੰ ਦੁਖੀ ਰਹਿਣ ਵਾਲੇ ਵਿਚਾਰ ਆਉਂਦੇ ਆ ਤੂੰ ਚਾਹੁੰਦਾ ਹੀ ਨਹੀਂ ਇਹ ਗੱਲਾਂ ਅਸੀਂ ਇਹ ਚਾਹੁੰਦੇ ਹੀ ਨਹੀਂ ਹੁਣ ਅੱਗੇ ਵੇਖੋ ਖਾਵੇ ਹੈ ਖਰਚੇ ਰਲ ਮਿਲ ਭਾਈ ਤੋਤ ਨਾ ਆਵੇ ਬਦਦੋ ਜਾਈ ਜਿੰਨਾ ਮਰਜ਼ੀ ਖਾਈ ਜਾਇਓ ਜਿੰਨਾ ਮਰਜ਼ੀ ਖਰਚੀ ਜਾਇਓ ਤੋਟ ਨਹੀਂ ਆਉਣੀ ਇੱਕ ਖਜ਼ਾਨਾ ਵੱਧਦਾ ਹੀ ਜਾਊਗਾ ਇਹਦਾ ਇਹਦੀ ਗੱਲ ਹੈ ਬਾਹਰ ਵਾਲਾ ਤੇ ਮੁੱਕ ਜਾਣਾ ਨਾ ਬਾਹਰ ਵਾਲਾ ਖਜ਼ਾਨਾ ਤੇ ਸਾਡੇ ਬਾਬਿਆਂ ਨੇ ਸਾਖੀਆਂ ਜੋੜੀਆਂ ਹੋਈਆਂ ਨੇ ਵੀ ਬਾਬਾ ਜੀ ਨੇ ਕੱਪੜਾ ਦੇ ਦਿੱਤਾ ਕਹਿੰਦੇ ਉਹਦੇ ਉੱਤੇ ਪ੍ਰਾਂਤ ਤੇ ਫੇਰ ਬਸ ਕਹਿੰਦੇ ਐਂ ਚੌਲ ਵਰਤੀ ਗਏ ਸਾਰਾ ਦਿਨ ਕਹਿੰਦੇ ਮੁੱਕੇ ਹੀ ਨਹੀਂ ਇਹ ਤੇ ਐਂ ਜੋੜ ਦਿੰਦੇ ਨੇ ਬਾਬੇ ਪਰ ਗੱਲ ਕਾਹਦੀ ਚੱਲਦੀ ਹੈ ਗੱਲ ਤੇ ਇਹਦੀ ਚੱਲਦੀ ਹੈ ਇਹ ਪ੍ਰਾਂਤਾਂ ਦੀ ਗੱਲ ਕਰੀ ਜਾਂਦੇ ਨੇ ਤੇ ਸਾਡੇ ਵਰਗਾ ਕਹਿੰਦਾ ਹਾਏ ਸਾਡੇ ਤੇ ਯਾਰ ਉਹਦੀ ਮੁੱਕ ਜਾਂਦੇ ਨੇ ਜਦੋਂ ਅਸੀਂ ਚੌਲ ਬਣਾਉਂਦੇ ਹਾਂ ਘਰਾਂ 'ਚ ਸਾਡੇ ਤੇ ਉਹਦੀ ਮੁੱਕ ਜਾਂਦੇ ਨੇ ਛੋਟਾ ਜਿਹਾ ਟੱਬਰ ਹੈ ਸਾਡਾ ਇਹ ਬਾਬਾ ਜੀ ਹੋਈ ਨੇ ਜਿਹੜੇ ਇੱਡੀ ਪ੍ਰਾਂਤ ਵੀ ਇਹ ਤਾਂ ਮੁੱਕਦੀ ਹੋਈ ਹੋਰ ਵੱਧ ਚੱਪਦਾ ਦਿੰਦੇ ਨੇ ਏਦਾਂ ਹੀ ਹੈ ਫਿਰ ਇਹਨਾਂ ਨੂੰ ਬਾਬਿਆਂ ਨੂੰ ਇਹੋ ਜਿਹਾ ਬਾਬਾ ਕੋਈ ਲੈ ਕੇ ਜਾਓ ਇਹ ਸਰਕਾਰ ਕੋਲ ਇਹਨਾਂ ਦੇ ਮੰਤਰੀਆਂ ਦੇ ਖਜ਼ਾਨੇ ਤੇ ਪਾਵੇ ਚਾਦਰ ਵੀ ਮੁੱਕ ਗਈ ਫਿਰ ਵੰਡ ਦੇਣ ਤਨਖਾਹਾਂ ਵੀ ਡਬਲ ਕਰ ਦੇਣ ਪੈਨਸ਼ਨਾਂ ਵੀ ਡਬਲ ਕਰ ਦੇਣ ਨਜ਼ਾਰੇ ਆ ਜਾਣ ਇਹੋ ਜਿਹਾ ਬਾਬਾ ਲੈ ਜਾਓ ਫੜ ਕੇ ਸਰਕਾਰ ਕੋਲ ਵੀ ਖਜ਼ਾਨਾ ਮੰਤਰੀ ਨੂੰ ਫੜਾਓ ਵੀ ਖਜ਼ਾਨਾ ਮੰਤਰੀ ਦੇ ਉਹਦੇ ਰੱਖ ਲੈ ਚਾਦਰ ਜਿਹੜੀ ਰੱਖਣੀ ਵੀ ਆਈ ਜਾਵੇ ਆਪੇ ਫਿਰ ਕਹਿਣਗੇ ਨਾ ਜੀ ਨਾ ਕਰਾ ਮਾਤਰੀ ਉਹਦੇ ਕੁਦਰਤੀ ਹੋ ਜਾਂਦੇ ਫਿਰ ਐਂ ਕਹਿ ਦੇਣਗੇ ਅੱਗੋਂ ਇਹ ਫਿਰ ਇਦਾਂ ਦੀ ਗੱਲ ਬਣਾ ਦੇਣਾ ਗੱਲ ਤੇ ਦਿਮਾਗ ਦੀ ਚੱਲਦੀ ਸੀ ਇੱਥੇ ਗੱਲ ਤੇ ਚੱਲਦੀ ਤੁਹਾਡੇ ਅੰਦਰ ਵਾਲੇ ਖੂਹ ਦੀ ਇਹ ਪ੍ਰਾਂਤਾਂ ਦੀਆਂ ਗੱਲਾਂ ਬਣਾਈ ਜਾਂਦੀਆਂ ਵੀ ਪ੍ਰਾਂਤ ਚ ਪਾ ਲਿਆ ਐਂ ਕਰਦੇ ਆ ਲੈ ਉਹ ਚੌਲ ਚੌਲ ਆ ਗਏ ਜੀ ਕੜਾਹ ਵੱਧ ਗਿਆ ਜੀ ਆਪੇ ਹੀ ਰੋਟੀਆਂ ਹੀ ਆਈ ਜਾਣ ਜੀ ਆਪੇ ਐਂ ਕਹਿ ਦੇਣੇ ਤਾਂ ਕਰਕੇ ਭਾਈ ਗੱਲ ਤੇ ਇਹਦੀ ਹੈ ਤੇ ਇਹ ਤੁਹਾਡੇ ਸਾਰਿਆਂ ਕੋਲ ਹੈ ਸਾਡੇ ਤੁਹਾਡੇ ਸਾਰਿਆਂ ਦੇ ਕੋਲ ਹੈ ਆਹ ਦਿੱਤੀ ਪਈ ਹੈ ਕਿਰਪਾ ਆਹ ਕੀਤੀ ਪਈ ਹੈ ਜਿੰਨਾ ਮਰਜ਼ੀ ਖਾਇਓ ਖਰਚਾ ਪਰ ਖੋਲਣ ਵਾਲਾ ਬਣ ਆਪਾਂ ਆਪਾਂ ਐਵੇਂ ਹੀ ਰਹਿ ਗਏ ਜਿਹੜੇ ਪੁਰਾਣੇ ਆ ਭਾਈ ਪੁਰਾਣੇ ਜਿਹੜੇ ਆਪਾਂ ਇੱਦਾਂ ਹੀ ਆ ਤੇ ਨਵੇਂ ਨਵੇਂ ਨਿਆਣੇ ਵੇਖੋ ਫਿਰ ਇਹਨਾਂ ਨੇ ਖੋਲੇ ਕਿ ਨਹੀਂ ਖੋਲੇ ਨਵੇਂ ਬੱਚੇ ਪੜ੍ਹ ਰਹੇ ਆ ਕੋਈ ਅਮਰੀਕਾ ਨੂੰ ਚੱਲਿਆ ਪੜ੍ਹਨ ਕੋਈ ਕੈਨੇਡਾ ਨੂੰ ਚੱਲਿਆ ਕੋਈ ਆਸਟ੍ਰੇਲੀਆ ਤੁਰਿਆ ਜਾਂਦਾ ਸਾਡੇ ਸੱਠਾਂ ਸਾਲਾਂ 'ਚ ਇੰਨਾ ਕੁਛ ਨਹੀਂ ਬਣਿਆ ਜਿੰਨਾ ਇਹਨਾਂ ਨੇ ਪੰਜਾਂ ਪੰਜਾਂ ਸਾਲਾਂ 'ਚ ਬਣਾ ਲੈਣਾ ਆ ਜਿਨ੍ਹਾਂ ਦੇ ਪੁੱਤ ਨਹੀਂ ਜਾ ਸਕੇ ਦੇਖੋ ਪੋਤੇ ਜਾਣਗੇ ਜਿਨ੍ਹਾਂ ਦੇ ਪੋਤੇ ਨਾ ਜਾ ਸਕੇ ਅਗਲੇ ਬੱਚੇ ਸਾਰਿਆਂ ਲਈ ਰਾਹ ਖੁੱਲ੍ਹ ਗਏ ਖੋਲ ਲਏ ਦਿਮਾਗ ਅਗਲਿਆਂ ਨੇ ਮੌਕਾ ਦੇ ਦਿੱਤਾ ਆਪਾਂ ਇੰਨੀ ਕੁ ਮਿਹਨਤ ਜ਼ਰੂਰ ਕੀਤੀ ਹੈ ਤੁਸੀਂ ਜਿਹੜੇ ਨਿਆਣੇ ਪਿਛਲੇ 20-25 ਸਾਲਾਂ 'ਚ ਪੜ੍ਹਨ ਪਾ ਤੇ ਬਾਹਰੋਂ ਮਾੜਾ ਜਿਹਾ ਮਿਲਣਾ ਚਾਹੀਦਾ ਆਖੋ ਸਾ ਫੇਰ ਹੀ ਅੰਦਰ ਨਾ ਖੁੱਲੂ ਨਾ ਪਿਆਰਿਓ ਪੜ੍ਹਨ ਪਾ ਤੇ ਇੰਨਾ ਸ਼ੁਕਰ ਹੈ ਤੁਸੀਂ ਨਿਆਣੇ ਪੜ੍ਹਨ ਪਾ ਤੇ ਇੰਨਾ ਕੁ ਸ਼ੁਕਰ ਹੈ ਵੀ ਪਿਛਲੇ ਜਿਹੜੇ 20-25 ਸਾਲਾਂ ਦੇ ਬੱਚੇ ਆ ਤਕਰੀਬਨ ਸਾਰੇ ਪੜ੍ਹੇ ਪਲੱਸ 2 ਤੇ ਹਰੇਕ ਹੀ ਹੈ ਕੋਈ ਉਹੀ ਰਹਿ ਗਿਆ ਹੋਣਾ ਜਿਹੜਾ 25 ਸਾਲ ਦਾ ਹੈ ਅੱਜ ਵੀ ਜਿਹੜਾ ਬਿਲਕੁਲ ਹੀ ਅਨਪੜ੍ਹ ਅੰਗੂਠਾ ਛਾਪ ਨਹੀਂ 20 ਸਾਲ ਪਹਿਲਾਂ ਦਾ ਜੰਮਿਆ ਬੱਚਾ ਅੰਗੂਠਾ ਛਾਪ ਨਹੀਂ ਹੈ ਬਹੁਤ ਪੜ੍ਹ ਕੇ ਲੋਕ ਗੱਲ ਇਹਦੀ ਹੈ ਇਹਨੂੰ ਖੋਲੋ ਜਿੰਨਾ ਮਰਜ਼ੀ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਤੋ ਜਾਈ ਹਾਂਜੀ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਦੁੱਖ ਜਾਣੇ ਲਿਆ ਰਲਾਏ ਬਸ ਜਿਹਦੇ ਮੱਥੇ ਦੇ ਚੰਗੇ ਭਾਗ ਨੇ ਜਿਹਦੀ ਸੋਚ ਚੰਗੀ ਹੈ ਜਿਹੜਾ ਚੁੱਕਦਾ ਹੈ ਉਹਨੂੰ ਇਸ ਖਜ਼ਾਨੇ ਦੀ ਹਿੱਸੇਦਾਰੀ ਮਿਲ ਜਾਂਦੀ ਹੈ ਆ ਹਿੱਸੇਦਾਰ ਬਣਦਾ ਜਿੰਨਾ ਮਰਜ਼ੀ ਖਾਇਓ ਖਰਚਿਓ ਮੁੱਕਣਾ ਨਹੀਂ ਤਾਂ ਕਰਕੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਤ ਸੰਗਤ ਦੇ ਵਿੱਚ ਇਹਨੂੰ ਖੋਲਣ ਲਈ ਆਉਣਾ ਵੀ ਕੀ ਕਰਨ ਚੱਲੇ ਹੋ ਭਾਈ ਗੁਰਦੁਆਰੇ ਭਾਈ ਅਕਲ ਲੈਣ ਚੱਲੇ ਹਾਂ ਬਾਹਰੋਂ ਪਾਣੀ ਮਿਲੂ ਬਾਹਰੋਂ ਫਿਰ ਅੰਦਰ ਵਾਲਾ ਖੁੱਲ ਜੂ ਤਾਂ ਚੱਲੇ ਹਾਂ ਗੁਰਦੁਆਰੇ ਬਾਕੀ ਭਾਈ ਆਉਣੀ ਚਾਹੀਦੀ ਹੈ ਸਾਰੀ ਜ਼ਿੰਦਗੀ ਐਂ ਨਹੀਂ ਵੀ ਰੱਟਿਆਂ ਨਾਲ ਚੱਲੂ ਕੰਮ ਆਪੇ ਆਉਣੇਗੇ ਰੱਟਿਆਂ ਨਾਲ ਨਹੀਂ ਚੱਲਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀ ਕਹਿ ਕੇ ਕਰਾਇਆ ਤੇ ਕੀ ਕਰਾਇਆ ਬਈ ਹੁਣ ਕਹਿ ਕੇ ਕਰਾਈ ਜੂ ਬੰਦਾ ਸਾਰੀ ਜ਼ਿੰਦਗੀ ਵੀ ਆਹ ਇਦਾਂ ਨਾ ਜੀ ਨਾ ਕਬੀਰ ਸਾਹਿਬ ਕਹਿਣਗੇ ਵੀ ਮੈਂ ਤੇ ਆਪਣੀ ਗੱਲ ਕਹਿਤੀ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਮੈਂ ਕਹਿਤੀ ਵੀ ਤੂੰ ਵੀ ਹੁਣ ਕਰਦਾ ਅੱਗੇ ਤੈਨੂੰ ਖੁਦ ਨੂੰ ਵੀ ਆਉਣੀ ਚਾਹੀਦੀ ਹੈ ਮੇਰਾ ਫੈਸਲਾ ਦਿਆ ਪਰ ਤੇਰੇ ਫੈਸਲੇ ਵੀ ਤੇ ਵਿਖਾ ਮੈਂ ਤੇ ਆ ਕਰਕੇ ਵਿਖਾਇਆ ਕਬੀਰ ਜੀ ਨੇ ਰਵਿਦਾਸ ਜੀ ਨੇ ਆਪਣੇ ਟਾਈਮ ਦੇ ਉੱਤੇ ਕਰਕੇ ਵਿਖਾਇਆ ਤੇ ਅਗਲੇ ਨੇ ਕਹਿਣਾ ਸਾਨੂੰ ਵੀ ਤੂੰ ਤੈਨੂੰ ਨਹੀਂ ਆਉਣਦੀ ਮੇਰੇ ਵਾਲੀ ਕਾਪੀ ਪੇਸਟ ਕਰੀ ਜਾਂਦਾ ਤੂੰ ਵੀ ਤੇ ਕਰਕੇ ਵਿਖਾ ਤੂੰ ਵੀ ਤੇ ਖੋਲ ਕੇ ਵਿਖਾ ਤੈਨੂੰ ਆਉਣੀ ਚਾਹੀਦੀ ਹੈ ਕਹਿ ਕੇ ਕਰਾਇਆ ਤੇ ਕੀ ਕਰਾਇਆ ਭਾਈ ਤਾਂ ਕਰਕੇ ਇਹਨੂੰ ਖੋਲੀਏ ਗੁਰੂ ਸਾਹਿਬ ਨੇ ਜਦੋਂ ਮਾਛੀਵਾੜ ਦੇ ਜੰਗਲ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਏ ਹੈ ਉੱਥੇ ਵੀ ਆਨੰਦ ਚ ਰਹੇ ਕੰਡਿਆਂ ਦੀ ਸੇਜ ਵਿਛਾ ਕੇ ਪਏ ਨੇ ਉੱਥੇ ਵੀ ਆਨੰਦ ਚ ਰਹੇ ਦਇਆ ਸਿੰਘ ਨੇ ਜਦੋਂ ਪੁੱਛਿਆ ਸੀ ਕਹਿੰਦਾ ਸੱਚੇ ਪਾਤਸ਼ਾਹ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਬੀ ਬਤਾਈ ਤੇ ਹੀਰੇ ਜੜੇ ਰੰਗੀਲੇ ਭਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਕਹਿੰਦੇ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ ਮਾਂ ਨੇ ਸਮਝ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਰ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਇੰਨਾ ਸੋਹਲ ਮੈਂ ਹੈਰਾਨ ਹਾਂ ਗੁਜਰੀ ਦੇ ਅਸੋਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਵੀ ਕੰਡਿਆਂ ਤੇ ਕਿਵੇਂ ਪੈ ਗਏ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖੋ ਜਦੋਂ ਅੰਦਰੋਂ ਆਉਂਦੇ ਆ ਅੰਦਰੋਂ ਉਹ ਗਾਈਡ ਕਰਨ ਵਾਲਾ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਚਿੱਤ ਉਹਦੇ ਨਾਲ ਲੱਗਿਆ ਹੋਇਆ ਹੋਵੇ ਜਿਹੜਾ ਗਾਈਡ ਕਰਦਾ ਹੈ ਉਹ ਖੂਹ ਨਾਲ ਕਨੈਕਸ਼ਨ ਬਣਿਆ ਹੋਵੇ ਉਹ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚੁਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਹੈ ਐਸੀ ਨੀਂਦ ਨਾ ਕਦੇ ਵੀ ਆਈ ਇਹੋ ਜਿਹੀ ਨੀਂਦ ਤੇ ਕਦੇ ਆਈ ਹੋਈ ਨਹੀਂ ਚਿੱਤ ਰੱਬ ਨਾਲ ਜੁੜਿਆ ਹੋਵੇ ਫਿਰ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰਭ ਸਦਾ ਸਹਾਈ ਧੰਨ ਹਮਾਰਾ ਕਹਿੰਦੇ ਧੰਨ ਹੈ ਵੇਖੋ ਰੱਬ ਕਹਿੰਦੇ ਸਹਾਈ ਹੋ ਜਾਂਦਾ ਹੈ ਸੋਚ ਹੀ ਇੰਨੀ ਵਧੀਆ ਬਣਾ ਦਿੰਦਾ ਵੀ ਕੰਡਿਆਂ ਤੇ ਤਕਲੀਫ ਨਹੀਂ ਬੰਦਾ ਮੰਨਦਾ ਇਹੋ ਜਿਹੀ ਸੋਚ ਬਣਾ ਦਿੰਦਾ ਰੱਬ ਵੇਖਿਓ ਹੁਣ ਔਖੀ ਘੜੀ ਨਾ ਦੇਖਣ ਦੇਈ ਆਪਣੇ ਪਿਆਰੇ ਨੂੰ ਔਖੀ ਘੜੀ ਥੋੜਾ ਵੇਖਣ ਦਿੰਦਾ ਬਾਹਰ ਆਈ ਹੋਈ ਔਖੀ ਘੜੀ ਪਰ ਅੰਦਰ ਨਹੀਂ ਵੇਖਣ ਦਿੰਦਾ ਐਡਾ ਤਕੜਾ ਕਰ ਦਿੰਦਾ ਔਖੀਆਂ ਘੜੀਆਂ ਵਿੱਚ ਵੀ ਕਾਇਮ ਰਹਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਇਹੀ ਕੌਤਕ ਵੇਖ ਵੇਖ ਕੇ ਤੇ ਹੈਰਾਨ ਜੀ ਹੋਈ ਜਾਈਦਾ ਹੈ ਵੀ ਰੱਬਾ ਕਿੱਡੀ ਕਮਾਲ ਕਰਦਾ ਹੈ ਖੁਸ਼ ਹੋਈ ਦਾ ਵੇਖ ਵੇਖ ਕੇ ਵੀ ਬਾਹਰ ਇੰਨੇ ਦੁੱਖ ਅੰਦਰ ਜਾਂਦਾ ਹੀ ਕੋਈ ਏਦੂ ਵੱਡੀ ਕਰਾਮਾਤ ਕੀ ਹੋਈ ਵੀ ਆਹ ਬੰਦਾ ਇਦਾਂ ਦਾ ਹੈ ਵੀ ਇਹਦਾ ਚਿੱਤ ਤੇਰੇ ਨਾਲ ਜੁੜਿਆ ਬਾਹਰ ਇੰਨੀਆਂ ਤਕਲੀਫਾਂ ਅੰਦਰ ਅੰਦਰੋਂ ਕਾਇਮ ਰਹਿੰਦੀਆਂ ਆਨੰਦ ਚ ਹੀ ਰਹਿੰਦਾ ਹਰ ਵੇਲੇ ਚੜ੍ਹਦੀ ਕਲਾ ਚ ਹੀ ਰਹਿੰਦਾ ਇੰਨਾ ਸਟਰੋਂਗ ਬਣਾਤਾ ਆਪਣੇ ਸੇਵਕ ਨੂੰ ਤੁਸੀਂ ਜਿਹਦਾ ਚਿੱਤ ਤੇਰੇ ਨਾਲ ਲੱਗਿਆ ਹੋਇਆ ਹੁੰਦਾ ਹੈ ਉਹ ਤੇ ਔਖੀ ਘੜੀ ਬਾਹਰ ਆ ਜਾਂਦੀ ਹੈ ਅੰਦਰ ਤੱਕ ਨਹੀਂ ਇਹੀ ਚੀਜ਼ ਵੇਖ ਕੇ ਤੇ ਹੈਰਾਨ ਹੋਈ ਜਾਂਦੇ ਆ ਲੋ ਸੁਣੋ ਮਨ ਬਿਲਾਸ ਭਏ ਸਾਹਿਬ ਅਚਰਜ ਅਚਰਜ ਕੌਤਕ ਵੇਖ ਵੇਖ ਇਹ ਅਚਰਜ ਕੌਤਕ ਹੈ ਜੀ ਇਹ ਕਰਾਮਾਤ ਹੈ ਜਿਹੜੀ ਅੰਦਰ ਵਾਪਰਦੀ ਹੈ ਵੀ ਲੈ ਵੀ ਇੰਨਾ ਕੈਮ ਹੈ ਇੰਨਾ ਮਨ ਹੌਸਲੇ ਚ ਔਖੀ ਘੜੀ ਅੰਦਰ ਅੰਦਰ ਤੱਕ ਜਾਂਦੀ ਹੋਈ ਸੁਣੋ ਮਨ ਬਿਲਾਸ ਭਏ ਸਾਹਿਬ ਕੇ ਅਚਰਜੂ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਬੈਜ ਰਖਾਈ ਕਹਿੰਦੇ ਜੇ ਤੂੰ ਆਨੰਦ ਚਾਹੁੰਦਾ ਹਰ ਪਰਮਾਤਮਾ ਸਿਮਰ ਸਿਮਰ ਤੂੰ ਚੇਤਾ ਰੱਖਿਆ ਕਰ ਆਨੰਦ ਕਰ ਨਾਨਕ ਪ੍ਰਭ ਪੂਰਨ ਬੈ ਜੇ ਅਸੀਂ ਆਨੰਦ ਚਾਹੁੰਦੇ ਹਾਂ ਤੇ ਰੱਬ ਨੂੰ ਚੇਤਾ ਰੱਖੀਏ ਭੁੱਲੀਏ ਨਾ ਉਹਦੇ ਨਾਲ ਜੁੜ ਕੇ ਰਹੀਏ ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਬਣ ਜਾਣਾ ਫਿਰ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਜਦੋਂ ਮਾਛੀਵਾੜ ਦੇ ਜੰਗਲ ਚ ਪਏ ਆ ਤੇ ਉਦੋਂ ਦਇਆ ਸਿੰਘ ਹੋਣੀ ਜਦੋਂ ਆਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਨਿਆਂ ਦੀ ਸੇਜ ਵਿਛਾ ਕੇ ਪਏ ਆ ਕਹਿੰਦੇ ਆ ਵੀ ਜਦੋਂ ਤੁਰਨ ਲੱਗੇ ਗੁਰੂ ਸਾਹਿਬ ਉੱਠ ਕੇ ਉੱਥੇ ਗੁਲਾਬੇ ਪੰਜਾਬੇ ਦਾ ਖੂਹ ਹੈ ਕਹਿੰਦੇ ਖੂਹ ਦੇ ਉੱਤੇ ਇਸ਼ਨਾਨ ਕਰਨਾ ਹੈ ਮਹਾਰਾਜ ਕਹਿੰਦੇ ਇਸ਼ਨਾਨ ਕਰ ਲਈਏ ਰਾਤ ਤੇ ਸਰੀਰ ਗਰਮ ਸੀ ਰਾਤ ਨੂੰ ਤੇ ਸਰੀਰ ਗਰਮ ਸੀ ਤੁਰੇ ਆਏ ਜਦੋਂ ਉੱਠ ਕੇ ਤੁਰਨ ਲੱਗੇ ਕੰਡੇ ਚਰਨਾਂ ਵਿੱਚ ਵੱਜੇ ਹੋਏ ਐ ਪਲਾਂਗ ਨਹੀਂ ਪੁੱਟੀ ਗਈ ਇੰਨਾ ਸਰੀਰ ਨਿਰਬਲ ਕਿਉਂਕਿ ਸਰੀਰ ਦੀ ਗੱਲ ਨਹੀਂ ਗੱਲ ਮਨ ਦੀ ਹੈ ਅੰਦਰ ਚੜ੍ਹਦੀ ਕਲਾ ਹੈ ਸਰੀਰ ਕਮਜ਼ੋਰ ਹੋਇਆ ਪਿਆ ਛਕਿਆ ਵੀ ਕੁਛ ਨਹੀਂ ਸਾਹਿਬਜ਼ਾਦੇ ਵੀ ਵੱਡੇ ਸ਼ਹੀਦ ਹੋਏ ਸੀ ਚਮਕੌਰ ਦਾ ਸਾਰਾ ਸਾਕਾ ਵਾਪਰ ਚੁੱਕਿਆ ਸੀ ਤੇ ਗੁਰੂ ਜੀ ਜਦੋਂ ਉੱਠ ਕੇ ਤੁਰਨ ਲੱਗੇ ਪਲਾਂਗ ਨਹੀਂ ਪੁੱਟੀ ਗਈ ਤੁਰਿਆ ਤੇ ਭਾਈ ਮਾਨ ਸਿੰਘ ਕਹਿੰਦਾ ਮਹਾਰਾਜ ਮੈਂ ਜਰਾ ਐਦਾਂ ਸਹਾਰਾ ਦਿੱਤਾ ਉਹਨੇ ਕਹਿੰਦਾ ਗਰੀਬ ਨਵਾਜ਼ ਜੇ ਹੁਕਮ ਕਰੋ ਤੇ ਮੈਂ ਤੁਹਾਨੂੰ ਗੋਦੀ ਚੱਕ ਲਾਂ ਮਾਨ ਸਿੰਘ ਕਹਿੰਦਾ ਮਹਾਰਾਜ ਨੇ ਰੁਕਿਆ ਨਹੀਂ ਚੁੱਪ ਕਰ ਗਏ ਉਹਨੇ ਗੁਰੂ ਸਾਹਿਬ ਨੂੰ ਐ ਗੋਦੀ ਚੱਕ ਲਿਆ ਮਾਨ ਸਿੰਘ ਸਰੀਰ ਦਾ ਤਕੜਾ ਸੀ ਕਹਿੰਦੇ ਗੋਦੀ ਚੱਕ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁਲਾਬੀ ਪੰਜਾਬੀ ਦਾ ਜਿਹੜਾ ਖੂਹ ਸੀ ਉੱਥੇ ਤੱਕ ਲੈ ਗਏ ਕਹਿੰਦੇ ਬਈ ਜਦੋਂ ਲਾਇਆ ਤੇ ਗੁਰੂ ਸਾਹਿਬ ਉਹਦੇ ਵੱਲ ਵੇਖ ਕੇ ਕਹਿੰਦੇ ਮਾਨ ਸਿਆ ਕਿਵੇਂ ਦੇਣ ਦੇਾਂਗੇ ਭਾਈ ਤੁਹਾਡਾ ਕਿੰਨੀ ਤੁਸੀਂ ਜਾਨਾਂ ਤਲੀ ਤੇ ਰੱਖੀ ਫਿਰਦੇ ਹੋ ਕਿੰਨਾ ਦਿਨ ਰਾਤ ਇੱਕ ਕੀਤਾ ਪਿਆ ਹੈ ਤੇ ਮਾਨ ਸਿੰਘ ਨੇ ਕਿਹਾ ਸੀ ਕਹਿੰਦਾ ਮਹਾਰਾਜ ਅਸੀਂ ਤੇ ਆਪਣੇ ਆਪ ਨੂੰ ਤੁਹਾਨੂੰ ਬੈ ਕਰਤਾ ਜਿੱਦਣ ਅਸੀਂ ਤੁਹਾਡੇ ਕੋਲ ਆਏ ਸੀ ਤੁਹਾਡੀ ਸੋਚ ਨੂੰ ਮੰਨਿਆ ਤੁਹਾਡੇ ਪਿੱਛੇ ਲੱਗੇ ਉਦੋਂ ਦਾ ਅਸੀਂ ਆਪਣੇ ਆਪ ਨੂੰ ਤੁਹਾਨੂੰ ਬੈ ਕਰ ਦਿੱਤਾ ਬੈ ਕਰ ਦਿੱਤਾ ਹੈ ਕਬਜ਼ਾ ਲੈਣਾ ਬਸ ਜਿੱਦੇ ਮਰਜ਼ੀ ਲੈ ਲਿਓ ਜਿੱਥੇ ਕਹਿ ਦੋਗੇ ਵੀ ਚੱਲ ਬਈ ਮਾਨ ਸਿਆ ਖਾ ਲੈ ਗੋਲੀ ਅੱਗੇ ਹੋ ਕੇ ਚੱਲ ਜਿੱਥੇ ਕਹੋਗੇ ਅਸੀਂ ਤੇ ਤੁਹਾਡਾ ਹੁਕਮ ਚੱਲ ਇੱਥੇ ਉੱਥੇ ਜਾਣ ਵਾਲਾ ਅਸੀਂ ਬੈ ਕਰ ਚੁੱਕੇ ਆ ਜਿੱਦੇ ਨੂੰ ਤੇ ਤੁਹਾਡੇ ਮਗਰ ਲੱਗੇ ਆ ਆਪਣੇ ਆਪ ਨੂੰ ਸਮਝਿਆ ਹੀ ਨਹੀਂ ਕੁਝ ਅਸੀਂ ਤੁਹਾਡੇ ਆ ਆ ਤੇ ਗੱਲ ਦੀ ਕੁਝ ਨਹੀਂ ਤੁਹਾਨੂੰ ਗੋਦੀ ਚੱਕੀ ਲੈ ਕੇ ਆਇਆ ਇਹ ਤੇ ਮੇਰੇ ਚੰਗੇ ਭਾਗ ਆ ਜੀ ਮੈਂ ਤੁਹਾਨੂੰ ਚੁੱਕ ਲਿਆ ਸਤਿਗੁਰੂ ਨੂੰ ਇੰਨਾ ਪਿਆਰ ਕਰਦਾ ਸੀ ਖਿੜੇ ਖਿੜੇ ਸੱਚੇ ਪਾਤਸ਼ਾਹ ਇਹ ਗੱਲ ਵੇਖੀ ਤੇ ਅੰਦਰ ਜਜ਼ਬਾ ਪੈਦਾ ਹੁੰਦਾ ਨਾ ਵੀ ਇੰਨੇ ਦੁੱਖਾਂ ਦੇ ਵਿੱਚ ਵੀ ਖੇੜਾ ਕਿਵੇਂ ਐਂ ਕਹੀ ਜਾਂਦੇ ਆ ਕੋਈ ਨਹੀਂ ਭਾਈ ਮਹਾਰਾਜ ਬੱਚੇ ਵੱਡੇ ਸ਼ਹੀਦ ਉਹ ਕੋਈ ਨਹੀਂ ਭਾਈ ਫਿਰ ਕੀ ਹੋ ਗਿਆ ਉਹ ਫਿਰ ਕੀ ਹੋ ਗਿਆ ਭਾਈ ਆ ਜਿਹੜੀਆਂ ਘਟਨਾਵਾਂ ਨੇ ਨਾ ਸਾਡੀ ਜ਼ਿੰਦਗੀ 'ਚ ਵੱਡੀਆਂ ਤਾਂ ਨੇ ਅਸੀਂ ਆਪ ਬਹੁਤ ਛੋਟੇ ਹਾਂ ਜਿਹੜਾ ਬੰਦਾ ਆਪ ਛੋਟਾ ਹੈ ਉਹਨੂੰ ਘਟਨਾਵਾਂ ਬਹੁਤ ਵੱਡੀਆਂ ਲੱਗਦੀਆਂ ਤੇ ਜਿਹੜੇ ਵੱਡੇ ਬੰਦੇ ਹੁਣ ਆਪਣੇ ਸੁਣਿਓ ਜਰਾ ਆਪਣੇ ਗਰੀਬ ਬੰਦਾ ਹੋਵੇ ਮਨ ਮਨ ਹੁਣ ਗਰੀਬ ਬੰਦੇ ਦੀ ਗੱਡੀ ਕਿਤੇ ਵੱਜ ਜੇ ਉਹ ਤੇ ਮਰਨ ਵਾਲਾ ਹੋ ਜਾਂਦਾ ਤੇ ਜਿਹੜੇ ਬੰਦੇ ਕੋਲ 100 ਗੱਡੀ ਹੈ ਇੱਕ ਟਰੱਕ ਹੈ ਇੱਕ ਟਰੱਕ ਹੀ ਲੱਗ ਗਿਆ ਕਿਤੇ ਬੰਦਾ ਔਖਾ ਹੁੰਦਾ ਹੈ ਤੇ ਜੇ ਟਰੱਕ 100 ਹੋਵੇ ਉਹ ਕਹਿੰਦਾ ਹੋ ਰੋਜ਼ ਹੀ ਦੋ ਚਾਰ ਹੋ ਹੀ ਰਹਿੰਦੇ ਨੇ ਕਿਹੜੀ ਉਹ ਨਹੀਂ ਮੰਨਦਾ ਜਦੋਂ ਬੰਦਾ ਵੱਡਾ ਹੋ ਜਾਂਦਾ ਨਾ ਬੰਦਾ ਵੱਡਾ ਮਤਲਬ ਬੰਦਾ ਤੇ ਉੱਡੇ ਹੀ ਰਹਿੰਦਾ ਹੈ ਹੋਰ ਆ ਆ ਆ ਦਿਮਾਗ ਖੁੱਲ ਜਾਂਦਾ ਹੈ ਸ਼ਖਸੀਅਤ ਬਣ ਜਾਂਦਾ ਹੈ ਘੜਿਆ ਜਾਂਦਾ ਜਦੋਂ ਫਿਰ ਆਪ ਇੰਨਾ ਵੱਡਾ ਅੰਦਰੋਂ ਹੋ ਜਾਂਦਾ ਹੈ ਵੀ ਸਾਰੇ ਦੁੱਖ ਛੋਟੇ ਛੋਟੇ ਹੋ ਜਾਂਦੇ ਜਿੰਨਾ ਚਿਰ ਆਪ ਛੋਟਾ ਹੈ ਉਹਨਾਂ ਚਿਰ ਦੁੱਖ ਤਕਲੀਫਾਂ ਬਹੁਤ ਵੱਡੀਆਂ ਹੈ ਸਾਡੀ ਜ਼ਿੰਦਗੀ ਦੀਆਂ ਤਕਲੀਫਾਂ ਬਹੁਤ ਵੱਡੀਆਂ ਕਿਉਂਕਿ ਆਪ ਛੋਟੇ ਆ ਤਾਂ ਹੀ ਅਸੀਂ ਵੱਡੇ ਜਦੋਂ ਬੰਦਾ ਪੂਰਤੀ ਕਰਦਾ ਨਾ ਹੁਣ ਵੇਖੋ ਮਹਿੰਗਾ ਪੈਲਸ ਕਰੋ ਯਾਰ ਕਿਉਂਕਿ ਆਪ ਸਸਤਾ ਹੈ ਮਹਿੰਗੇ ਤੋਂ ਮਹਿੰਗਾ ਕੱਪੜੇ ਪਾਓ ਕਿਉਂਕਿ ਆਪ ਸਸਤਾ ਹੈ ਹਰੇਕ ਚੀਜ਼ ਮਹਿੰਗੀ ਚਾਹੁੰਦਾ ਹੈ ਆਪ ਸਸਤਾ ਹੈ ਨਾ ਇਹਨੂੰ ਇਹ ਲੱਗਦਾ ਵੀ ਮੈਂ ਆਹ ਕਰੂੰਗਾ ਤੇ ਪੂਰਾ ਹੋ ਜੂ ਆਪ ਸਸਤੇ ਆ ਤਾਂ ਇਦਾਂ ਲੱਗਦਾ ਪਰ ਪੂਰਤੀ ਇਦਾਂ ਹੋਣੀ ਨਹੀਂ ਤੈਨੂੰ ਆਪ ਮਹਿੰਗਾ ਬਣਨਾ ਪੈਣਾ ਜਦੋਂ ਆਪ ਮਹਿੰਗਾ ਹੋ ਜਾਏਗਾ ਫਿਰ ਤੇਰੇ ਸਸਤਾ ਪਾਇਆ ਕੱਪੜਾ ਵੀ ਸੋਹਣਾ ਲੱਗਦਾ ਆਪ ਮਹਿੰਗਾ ਹੋ ਫਿਰ ਨਾ ਮਹਿੰਗਾ ਬੰਦਾ ਜਿਹੜਾ ਆਪ ਮਹਿੰਗਾ ਹੈ ਲਓ ਜੀ ਅਮੀਰ ਹੋਵੇ ਤੇ ਢਾਬੇ ਤੇ ਰੋਟੀ ਖਾਵੇ ਫਿਰ ਵੀ ਲੋਕੀ ਪਤਾ ਕੀ ਕਹਿਣਗੇ ਯਾਰ ਬੰਦਾ ਕੈਸਾ ਕਮਾਲ ਦਾ ਐਡਾ ਅਮੀਰ ਹੈ ਲੈ ਢਾਬੇ ਤੇ ਖਾਈ ਜਾਂਦਾ ਫਿਰ ਵੀ ਦੇਖੋ ਉਹ ਘਟਿਆ ਤੇ ਹੁਣ ਘਟਦਾ ਤੇ ਹੈ ਹੀ ਨਹੀਂ ਮਹਿੰਗਾ ਹੋ ਗਿਆ ਆਪ ਜਦੋਂ ਬੰਦਾ ਮਹਿੰਗਾ ਹੋ ਜੇ ਆਪ ਇੰਨਾ ਮਹਿੰਗਾ ਹੋਵੇ ਲੈ ਹੁਣ ਬਹੁਤ ਅਕਲ ਵਾਲਾ ਪੈਸੇ ਵਾਲਾ ਉਹ ਸਾਦੇ ਜੇ ਕੱਪੜੇ ਪਾ ਕੇ ਆ ਜੇ ਜਮਾਂ ਹੀ 20 ਰੁਪਏ ਵਾਲੇ ਤਾਂ ਵੀ ਲੋਕੀ ਐ ਨਹੀਂ ਕਹਿੰਦੇ ਤਾਂ ਵੀ ਗੱਲਾਂ ਉਹੀ ਕਰਨਗੇ ਵੀ ਯਾਰ ਕਮਾਲ ਹੋ ਗਈ ਬੰਦਾ ਕਿੱਡਾ ਵੱਡਾ ਕੱਪੜੇ ਜਮਾਂ ਹੀ ਸਾਦੇ ਜੇ ਪਾਈ ਫਿਰਦਾ ਤਾਂ ਵੀ ਉਹਨੂੰ ਮਾੜਾ ਨਹੀਂ ਸਾਦੇ ਤੇ ਜਿਹੜਾ ਬੰਦਾ ਆਪ ਸਸਤਾ ਹੈ ਸਸਤਾ ਮਹਿੰਗੇ ਮਹਿੰਗੇ ਤੋਂ ਮਹਿੰਗੇ ਰੈਸਟੋਰੈਂਟ ਕਰ ਲਓ ਮਹਿੰਗੇ ਤੋਂ ਮਹਿੰਗੇ ਤੁਸੀਂ ਪੈਲਸ ਕਰ ਲਓ ਲੋਕੀ ਪਤਾ ਕੀ ਕਹਿਣਗੇ ਓਏ ਹੋਛਾ ਹੈ ਹੋਛਾ ਲੋਕੀ ਫਿਰ ਐ ਕਹਿਣਗੇ ਫਿਰ ਐ ਕਹਿਣਗੇ ਸਸਤੇ ਨੇ ਸਸਤਾ ਹੀ ਰਹਿਣਾ ਜਿੰਨਾ ਮਰਜ਼ੀ ਬ੍ਰੈਂਡ ਪਾਈ ਫਿਰੇ ਜਿਹੜਾ ਬੰਦਾ ਸਸਤਾ ਹੈ ਉਹਨੇ ਮਹਿੰਗਾ ਨਹੀਂ ਹੋਣਾ ਜਿਹੜਾ ਬੰਦਾ ਮਹਿੰਗਾ ਹੈ ਉਹ ਸਸਤੇ ਕੱਪੜੇ ਪਾ ਕੇ ਵੀ ਸਸਤਾ ਨਹੀਂ ਹੋਣਾ ਬੰਦਾ ਮਹਿੰਗਾ ਬਣੇ ਤੇ ਮਹਿੰਗਾ ਬੰਦਾ ਮਹਿੰਗੇ ਕੱਪੜਿਆਂ ਨਾਲ ਨਹੀਂ ਬਣਦਾ ਮਹਿੰਗੇ ਵਿਚਾਰਾਂ ਨਾਲ ਬਣਦਾ ਹੈ ਚੰਗੀ ਮਹਿੰਗੀ ਸੋਚ ਨਾਲ ਬਣਦਾ ਹੈ ਸ਼ਖਸੀਅਤ ਬਣ ਜਾ ਭਾਈ ਜਦੋਂ ਆਪ ਵੱਡਾ ਹੋਏਗਾ ਤੇ ਦੁੱਖ ਤੇ ਬਹੁਤ ਛੋਟੇ ਹੋ ਜਾਣਗੇ ਦੁੱਖ ਤਾਂ ਵੱਡੇ ਨੇ ਅਸੀਂ ਆਪ ਛੋਟੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕੀ ਹੋ ਗਿਆ ਬੱਚੇ ਸ਼ਹੀਦ ਹੋ ਗਏ ਫਿਰ ਕੀ ਹੋ ਗਿਆ ਮਹਾਰਾਜ ਘਰ ਬਾਰ ਛੱਡਤਾ ਫਿਰ ਕੀ ਹੋ ਗਿਆ ਮਹਾਰਾਜ ਛੋਟੇ ਮੀਆਂ ਦੇ ਚਿੰਨ ਤੇ ਕਹਿੰਦੇ ਫਿਰ ਕੀ ਹੋ ਗਿਆ ਭਾਈ ਮਹਾਰਾਜ ਗੰਡੇ ਬੱਚੇ ਪਏ ਆ ਕਹਿੰਦੇ ਫਿਰ ਕੀ ਹੋ ਗਿਆ ਸਤਿਗੁਰੂ ਪਰਿਵਾਰ ਕਦੇ ਮਿਲੂ ਹੀ ਨਹੀਂ ਮੁੜ ਕੇ ਕਹਿੰਦੇ ਫਿਰ ਕੀ ਹੋ ਗਿਆ ਕਮਾਲ ਦੀ ਗੱਲ ਨਹੀਂ ਹੈ ਕਿੱਡੇ ਵੱਡੇ ਆਪ ਹੋਣਗੇ ਵੀ ਹਰੇਕ ਹੀ ਗੱਲ ਛੋਟੀ ਜੀ ਲੱਗਦੀ ਹੈ ਆਖੋ ਸਤਿਨਾਮ ਤੇ ਆਪਾਂ ਕਿੰਨੇ ਛੋਟੇ ਹਾਂ ਸਾਡੇ ਲਈ ਹਰੇਕ ਚੀਜ਼ ਦੀ ਵੱਡੀ ਸਾਰੀ ਆਪਾਂ ਕਿੰਨੇ ਛੋਟੇ ਹਾਂ ਭਾਈ ਅੰਦਰੋਂ ਜਮਾਂ ਹੀ ਛੋਟੇ ਜੇ ਮਾੜੀ ਜੀ ਗੱਲ ਵੀ ਹੈ ਹੋ ਜਾਂਦੀ ਵੀ ਹਾਏ ਆਹ ਕਿਉਂ ਹੋ ਗਿਆ ਮੇਰੇ ਨਾਲ ਆਹ ਕਿਉਂ ਹੋ ਗਿਆ ਜਦੋਂ ਸ਼ਖਸੀਅਤ ਬਣ ਜਾਂਦੀ ਹੈ ਵੱਡਾ ਹੋਏ ਫਿਰ ਦੁੱਖ ਛੋਟੇ ਤੇ ਵੱਡਾ ਕੌਣ ਬਣਾਉਂਦਾ ਭਾਈ ਵੱਡੇ ਨਾਲ ਜੁੜ ਕੇ ਵੱਡੇ ਪਰਮਾਤਮਾ ਵੱਡਾ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਉੱਚਾ ਹੈ ਬੜਾ ਰੱਬ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਉਹ ਬੜਾ ਵੱਡਾ ਹੈ ਤੇ ਜਦੋਂ ਵੱਡੇ ਦੇ ਨਾਲ ਆਪਾਂ ਜੁੜ ਗਏ ਫਿਰ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਨਾਨਕ ਨਾਮ ਉੱਚੇ ਹੋ ਜਾਣਗੇ ਉੱਚੇ ਹੋ ਜਾਣਗੇ ਤਾਂ ਕਰਕੇ ਫਿਰ ਵੱਡੇ ਵੱਡੇ ਦੁੱਖ ਵੱਡੀਆਂ ਵੱਡੀਆਂ ਤਕਲੀਫਾਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਤਾਂ ਕਰਕੇ ਭਾਈ ਵੱਡੇ ਹੋਵਾਂਗੇ ਇਹਨੂੰ ਖਜ਼ਾਨੇ ਨੂੰ ਖੋਲਣਾ ਸਿੱਖਾਂਗੇ ਬਸ ਇਹਨੂੰ ਖੋਲੋ ਤੇ ਜ਼ਿੰਦਗੀ ਚੰਗੀ ਲੱਗੇ ਅੱਕ ਜਾਂਦਿਆਂ ਮੈਂ ਫਿਰ ਦੁਬਾਰਾ ਬੇਨਤੀ ਦੁਹਰਾ ਦਿਆਂ ਵੀ ਹਰੇਕ ਚੀਜ਼ ਤੋਂ ਅੱਕ ਜਾ ਲੋਕ ਬੱਚਿਆਂ ਤੋਂ ਵੀ ਅੱਕ ਜਾਂਦੇ ਨੇ ਨਿਆਣਿਆਂ ਤੋਂ ਵੀ ਅੱਕ ਜਾਂਦੇ ਨੇ ਚਾਰ ਦਿਨ ਘਰ ਦਾ ਚਾਹ ਘਰ ਤੋਂ ਅੱਕ ਜਾਂਦਾ ਗੱਡੀ ਦਾ ਚਾਰ ਦਿਨ ਚਾਹ ਗੱਡੀ ਤੋਂ ਅੱਕ ਜਾਂਦਾ ਪਰ ਜ਼ਿੰਦਗੀ ਤੋਂ ਨਾ ਅੱਕੋ ਇਹਦੇ ਤੋਂ ਅੱਕੋ ਨਾ ਜਿੱਥੇ ਹੈ ਉਹ ਜੋ ਹੈ ਉਹਦੇ 'ਚ ਖੁਸ਼ ਰਹਿਣਾ ਸਿੱਖੀਏ ਚੜ੍ਹਦੀ ਕਲਾ 'ਚ ਰਹਿਣਾ ਸਿੱਖੀਏ ਇਸ ਟੌਪਿਕ ਨੂੰ ਦੁਬਾਰਾ ਖੋਲ੍ਹ ਕੇ ਕੱਲ੍ਹ ਨੂੰ ਗੱਲ ਕਰਾਂਗੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਪਹਿਲਾਂ ਨਹੀਂ ਜਾਣਾ ਸਤਿਗੁਰ ਜੀ ਦਾ ਅਦਬ ਇੱਕ ਤੇ ਮੁੱਖ ਰੱਖੀਏ ਨੰਬਰ ਦੋ ਆਪਾਂ ਕੱਲ੍ਹ ਨੂੰ ਪੌਣੇ ਦੋ ਵਜੇ ਸ਼ੁਰੂ ਕਰ ਲਾਂਗੇ ਅੱਜ ਮੈਂ ਦੋ ਵਜੇ ਆਇਆ ਸੀ ਕੱਲ੍ਹ 15 ਮਿੰਟ ਪਹਿਲਾਂ ਆਵਾਂਗੇ ਪੌਣੇ ਦੋ ਸਟਾਰਟ ਕਰਾਂਗੇ ਜਥਾ ਸਵਾ ਇੱਕ ਵਜੇ ਸ਼ੁਰੂ ਕਰੇਗਾ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠਿਓ ਅੱਜ ਪਹਿਲਾ ਦੀਵਾਨ ਕੱਲ੍ਹ ਦੂਸਰਾ ਤੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਲੇਟ ਨਾ ਕਰਿਓ ਸਾਰੀ ਸੰਗਤ ਨੂੰ ਇਹ ਜ਼ਰੂਰੀ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਆਉਣਾ ਪੌਣੇ ਦੋ ਵਜੇ ਤੱਕ ਪਹੁੰਚਣ ਦੀ ਖੇਚਲ ਕਰਿਓ ਕਿਉਂਕਿ ਜਿਹੜਾ ਸ਼ਾਮ ਦਾ ਵਕਤ ਹੁੰਦਾ ਹੈ ਨਾ ਇਸ ਵੇਲੇ ਘਰਾਂ ਕਈਆਂ ਨੂੰ ਕੰਮਾਂ ਕਾਰਾਂ ਦਾ ਹੁੰਦਾ ਹੈ ਵੈਸੇ ਵੀ ਮੌਸਮ ਜਿਹੜਾ ਹੌਲੀ ਹੌਲੀ ਠੰਡਾ ਹੋ ਰਿਹਾ ਤਾਂ ਕਰਕੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ 4 ਵਜੇ ਨੂੰ ਸਮਾਪਤੀ ਕਰ ਦਈਏ ਪੌਣੇ 2 ਵਜੇ ਸ਼ੁਰੂ ਕਰਕੇ 4 ਵਜੇ ਜੇ ਵਧੀਆ ਟਿਕ ਕੇ ਬੈਠੇ ਰਹੋ 4:15 ਵਜ ਜਾਣ ਤਾਂ ਵੀ ਕੋਈ ਨਹੀਂ 4:30 ਵੀ ਵਜ ਜਾਣ ਤਾਂ ਵੀ ਕੋਈ ਨਹੀਂ ਤੇ ਜੇ 4:30 ਵੀ ਵਜਾਉਣ ਵਜ ਜਾਣਗੇ ਤਾਂ ਵੀ ਫਿਰ ਖੁੱਲਾ ਟਾਈਮ ਲੱਗ ਸਕਦਾ ਪੌਣੇ 2 ਵਜੇ ਸ਼ੁਰੂ ਕਰ ਲਾਂਗੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਤੇ ਜਿਹੜੇ ਮੇਰੇ ਵੀਰਾਂ ਭਾਈਆਂ ਨੇ ਅੰਮ੍ਰਿਤ ਛਕਣਾ ਵੇਖੋ ਪੜ੍ਹਾਈ ਬੜੀ ਕਮਾਲ ਦੀ ਹੈ ਜੇ ਜੇ ਸਹੀ ਤਰੀਕੇ ਨਾਲ ਪੜ੍ਹੀਏ ਨਾ ਤੇ ਬੜੀ ਸੋਹਣੀ ਪੜ੍ਹਾਈ ਗੁਰਮਤਿ ਦੀ ਬਹੁਤ ਸਵਾਦ ਦਿੰਦੀ ਹੈ ਪੜ੍ਹਾਈ ਆਨੰਦ ਬਹੁਤ ਦਿੰਦੀ ਹੈ ਗੁਰਮਤਿ ਦੀ ਪੜ੍ਹਾਈ ਪੜ੍ਹ ਕੇ ਵੇਖੋ ਭਾਈ ਇਹ ਪੜ੍ਹਾਈ ਬਹੁਤ ਵਧੀਆ ਹੈ ਤੇ ਇਸ ਸਕੂਲ ਵਿੱਚ ਦਾਖਲਾ ਜ਼ਰੂਰ ਲੈਣਾ ਚਾਹੀਦਾ ਪੜ੍ਹਾਈ ਬਹੁਤ ਵਧੀਆ ਹੈ ਦਾਖਲਾ ਕੀ ਹੈ ਅੰਮ੍ਰਿਤ ਛਕਣਾ ਅੰਮ੍ਰਿਤ ਛਕਣਾ ਵਾਅਦਾ ਕਰਨਾ ਵਾਅਦਾ ਕੀ ਕਰਨਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗਾ ਵਿਚਾਰਾਂਗਾ ਸਮਝਾਂਗਾ ਇਹ ਹੈ ਵਾਅਦਾ ਕਰਨਾ ਤੇ ਜਿਹੜੇ ਢਿੱਲ ਜੀ ਕਰਦੇ ਆ ਸੋਚਦੇ ਆ ਜੀ ਛਕਦੇ ਆ ਜੀ ਮਨ ਬਣਾਉਂਦੇ ਆ ਜੀ ਉਹਨਾਂ ਸਾਰਿਆਂ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਰੇ ਤਕੜੇ ਹੋ ਕੇ ਤੇ ਅੰਮ੍ਰਿਤ ਛਕਣ ਲਈ ਮਨ ਬਣਾਓ ਬਲੱਡ ਡੋਨੇਸ਼ਨ ਕੈਂਪ ਲੱਗਣਾ ਹੈ ਭਾਈ ਕੱਲ ਨੂੰ ਤੇ ਪਰਸੋਂ ਨੂੰ ਦੋ ਦਿਨ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਸਾਹਮਣੇ ਇੱਕ ਛੱਡ ਪਾਇਆ ਹੋਇਆ ਉਹ ਛੱਡ ਦੇ ਥੱਲੇ ਲੱਗਣਾ ਹੈ ਜਿਹੜਾ ਹੈ ਉਹਨਾਂ ਡਾਕਟਰਾਂ ਦੀ ਟੀਮ ਆਏਗੀ ਪਰਸੋਂ ਕੱਲ ਤੇ ਪਰਸੋਂ ਦੋ ਦਿਨ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਈਆਂ ਦੀ ਜਾਨ ਬਚ ਜਾਂਦੀ ਹੈ ਜਿਹੜਾ ਬੰਦਾ ਬਲੱਡ ਦੇ ਦਿੰਦਾ ਦੋ ਦਿਨ ਵਿੱਚ ਪੂਰਾ ਹੋ ਜਾਂਦਾ ਦੋ ਦਿਨ ਵਿੱਚ ਪੂਰਾ ਹੋ ਜਾਂਦਾ ਜੇ ਕੋਈ ਬੰਦਾ ਆਪਣਾ ਬਲੱਡ ਡੋਨੇਟ ਕਰਦਾ ਹੈ ਤੇ ਦੋ ਦਿਨ ਤੋਂ ਵੱਧ ਟਾਈਮ ਨਹੀਂ ਲੱਗਦਾ ਉਹ ਪੂਰਾ ਹੋ ਜਾਂਦਾ ਤੇ ਇਸ ਕਰਕੇ ਖੂਨਦਾਨ ਜਿਹੜਾ ਕੈਂਪ ਲੱਗਣਾ ਇਹਦੇ ਵਿੱਚ ਸਾਰੇ ਹਿੱਸਾ ਪਾਇਓ ਬਾਕੀ ਆਪਣਾ ਸਰੀਰ ਜ਼ਰੂਰ ਵੇਖ ਲਿਓ ਵੀ ਜਿਹੜਾ ਦੇ ਸਕਦਾ ਉਹੀ ਦੇਵੇ ਕਈ ਕਈ ਕਮਜ਼ੋਰ ਹੈ ਜੋ ਇੱਕ ਇਦਾਂ ਹੀ ਸੁਣ ਕੇ ਇੱਕ ਨੂੰ ਚਾਹ ਚੜ੍ਹ ਗਿਆ ਕਹਿੰਦਾ ਮੈਂ ਵੀ ਬਲੱਡ ਦਾਨ ਕਰਨਾ ਉਹ ਕਹਿੰਦੇ ਰਹਿਣ ਦੇ ਬਾਹਲਾ ਹੀ ਕਮਜ਼ੋਰ ਆ ਜਿਹਾ ਸੁੱਕਿਆ ਜਿਹਾ ਡਾਕਟਰ ਕਹਿੰਦੇ ਰਹਿਣ ਦੇ ਤੂੰ ਤੇਰੇ ਜਿਹੇ ਪਹਿਲਾਂ ਹੀ ਥੋੜ੍ਹਾ ਹੀ ਉਹ ਕਹਿੰਦਾ ਨਾ ਜੀ ਨਾ ਮੈਂ ਤੇ ਆਪ ਖੂਨਦਾਨ ਕਰੂੰ ਮੈਂ ਕਿਹੜਾ ਘੱਟ ਆ ਕਿਸੇ ਨਾਲ ਉਹ ਚੂਲੀ ਕਹੇ ਸੀ ਅਗਲਿਆਂ ਨੇ ਕੱਢ ਲਿਆ ਬੇਹੋਸ਼ ਹੋ ਗਿਆ ਮੁੜ ਕੇ ਪਹਿਲਾਂ ਜਿੰਨਿਆਂ ਦਾ ਕੱਢਿਆ ਸੀ ਉਹਨੂੰ ਚੜ੍ਹਾਉਣਾ ਪੈ ਗਿਆ ਤੇ ਬਾਅਦ 'ਚ ਜਦੋਂ ਆਈ ਨਾ ਹੋਸ਼ ਤੇ ਅੱਖਾਂ ਖੋਲ ਕੇ ਕਹਿੰਦਾ ਡਾਕਟਰ ਸਾਹਿਬ ਕੋਈ ਹੋਰ ਸੇਵਾ ਹੋਇਓ ਦੱਸਿਓ ਉਹ ਕਹਿੰਦੇ ਰਹਿਣ ਦੇ ਮਗਰੋਂ ਲੈ ਤੂੰ ਨਾ ਹੀ ਮੁੜ ਜਿੰਨਾ ਪਹਿਲਾਂ ਵਾਲਿਆਂ ਦਾ ਵੀ ਤੈਨੂੰ ਚੜ੍ਹਾਉਣਾ ਪੈ ਗਿਆ ਇੱਥੇ ਸੋ ਇਸ ਕਰਕੇ ਆਪਣਾ ਹਿਸਾਬ ਕਿਤਾਬ ਲਾ ਲਿਓ ਜਿਹੜੇ ਦਾਨ ਕਰ ਸਕਦੇ ਆ ਨਾ ਬੀਬੀਆਂ ਵੀ ਕਢਾ ਦਿਆ ਕਰੋ ਖਰੂਨ ਬੀਬੀ ਬੀਬੀਆਂ ਦਾ ਵੀ ਬਥੇਰਾ ਵੱਧਦਾ ਗਈਆਂ ਦਾ ਮਾੜਾ ਮੋਟਾ ਬੀਬੀ ਉਹ ਤੁਸੀਂ ਵੀ ਬਲੱਡ ਡੋਨੇਟ ਕਰਿਆ ਕਰੋ ਜ਼ਿਆਦਾਤਰ ਭਾਈ ਖੂਨਦਾਨ ਕਰਦੇ ਆ ਬੀਬੀਆਂ ਨਹੀਂ ਕਰਦੀਆਂ ਭਾਈ ਵੇਖੋ ਤੇ ਬੀਬੀਆਂ ਨੂੰ ਵੀ ਚਾਹੀਦਾ ਜਿਹੜੀਆਂ ਬੀਬੀਆਂ ਭਾਈ ਸਰੀਰ ਤੁਹਾਡਾ ਠੀਕ ਹੈ ਜਿਨ੍ਹਾਂ ਭੈਣਾਂ ਦਾ ਤੇ ਉਹ ਵੀ ਬਲੱਡ ਡੋਨੇਟ ਕਰ ਦਿਆ ਕਰੋ ਵੈਸੇ ਵੇਖੋ ਸੁਣੋ ਜੇ ਜੇਬ ਚੋਂ 1000 ਰੁਪਈਆ ਦੇਣਾ ਪਵੇ ਅਗਲਾ ਕਿਵੇਂ ਦੇ ਸਕਦਾ ਜੇਬ ਚੋਂ 1000 ਰੁਪਈਆ ਦਾਨ ਅਗਲਾ ਕਹਿੰਦਾ ਕਿਵੇਂ ਕਰੀਏ ਵੀ ਔਖਾ ਤੇ ਜੇ ਤੁਸੀਂ ਬਲੱਡ ਦੇ ਦਿਓ ਤੇ 1000 ਰੁਪਏ ਦਾ ਹੋਇਆ ਥੋੜਾ ਜਿਹਾ ਲੈਣਾ ਨਾਲੇ ਉਹਨਾਂ ਨੇ ਇੰਨਾ ਜ਼ਿਆਦਾ ਥੋੜਾ ਹੁੰਦਾ ਉਹ ਬੋਤਲ ਤੇ ਕਹਿ ਦਿੰਦੇ ਆ ਵੀ ਵੱਡੀ ਬੋਤਲ ਥੋੜਾ ਉਹ ਤੇ ਥੋੜਾ ਜਿਹਾ ਹੀ ਹੁੰਦਾ ਤੇ 1000 ਰੁਪਏ ਦੀ ਆਉਂਦੀ ਹੈ ਤੇ ਜੇ ਕਿਤੇ 2-4 ਮਹੀਨਿਆਂ ਬਾਅਦ 1000 ਰੁਪਏ ਦਾ ਚਲੋ ਹੋਰ ਨਹੀਂ ਕੁਛ ਸਰੀਰ ਦੇ ਵਿੱਚੋਂ ਜੇ ਕੁਛ ਠੀਕ ਹੈ ਜਿਹੜੀ ਮਾਈ ਭਾਈ ਠੀਕ ਹੈ ਜਿਹੜੀ ਜਿਹਨੂੰ ਬੀਬੀ ਨੂੰ ਲੱਗਦਾ ਹੈ ਕਿ ਮੈਂ ਤਕੜੀ ਹਾਂ ਚੱਲ ਕੋਈ ਵੀ ਕੀ ਫਰਕ ਪੈਂਦਾ ਫਰਕ ਕੋਈ ਨਹੀਂ ਪੈਂਦਾ ਤੇ ਜਿਹੜੇ ਵੀ ਚਾਹੁੰਦੇ ਹੈ ਤੇ ਬਲੱਡ ਜਿਹੜਾ ਹੈ ਉਹ ਡੋਨੇਟ ਕਰਨ ਇਹਨਾਂ ਵੀਰਾਂ ਨੇ ਉਪਰਾਲਾ ਕੀਤਾ ਹੈ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਜਿਨ੍ਹਾਂ ਕੋਲ ਟਾਈਮ ਹੋਵੇ ਉਹ ਥੋੜ੍ਹਾ ਜਿਹਾ ਵੇਲੇ ਨਾਲ ਆ ਕੇ ਕਰਾ ਲਿਓ 10 ਵਜੇ ਕੈਂਪ ਲੱਗ ਜੂ 12 ਵਜੇ ਆ ਜਾਓ ਪ੍ਰਸ਼ਾਦਾ ਪਾਣੀ ਛਕ ਲਿਓ ਤੇ ਨਾਲ ਆਪਣਾ ਜਿਨ੍ਹਾਂ ਨੂੰ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ ਉਹ ਵੀ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਏਗਾ ਵੱਧ ਚੜ ਕੇ ਅੰਮ੍ਰਿਤ ਛਕਣ ਵਾਸਤੇ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਬੱਚੇ ਬਜ਼ੁਰਗ ਆਪਾਂ ਸਾਰੇ ਭਾਈ ਤਿਆਰੀ ਕਰੀਏ ਤਕੜੇ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਮਤਿ ਦੀ ਸੇਧ ਲਈਏ ਸੋਹਣਾ ਜੀਵਨ ਬਣਾਈਏ ਸਦਾ ਆਨੰਦ 'ਚ ਰਹੀਏ ਸਦਾ ਖੇੜੇ ਵਿੱਚ ਰਹੀਏ ਤੇ ਉਹ ਤਾਂ ਹੋ ਸਕਦਾ ਹੈ ਜੇ ਸੱਚਾ ਗਿਆਨ ਮਿਲੇ ਸੱਚਾ ਗਿਆਨ ਤਾਂ ਮਿਲੇਗਾ ਜੇ ਗਿਆਨ ਲੈਣ ਆਏਗਾ ਤੂੰ ਤੇ ਝੋਲੀਆਂ ਅੱਡੀ ਫਿਰਦਾ ਵੀ ਝੋਲੀ ਭਰ ਦਿਓ ਜੀ ਮੈਨੂੰ ਆਹ ਮਿਲ ਜੇ ਮੈਨੂੰ ਆਹ ਮਿਲ ਜੇ ਖੋਲ੍ਹਣਾ ਤੈਨੂੰ ਦਿਮਾਗ ਪੈਣਾ ਆਹ ਖੋਲ ਆਹ ਲੈਣ ਆਇਆ ਅਕਲ ਇਹਨੂੰ ਖੋਲ ਆਹ ਖਜ਼ਾਨਾ ਭਰਾ ਕੇ ਲੈ ਕੇ ਜਾ ਸਮਝ ਆ ਰਹੀ ਹੈ ਬੱਲੇ ਬੱਲੇ ਸਮਝ ਆ ਰਹੀ ਹੈ ਅਕਲ ਆ ਰਹੀ ਹੈ ਜੀ ਅੱਗੇ ਨਿਕੰਮੇ ਅਕਲ ਹੀ ਨਹੀਂ ਸੀ ਜਿਉਣ ਦਾ ਚਾਚੀ ਨਹੀਂ ਸੀ ਹੁਣ ਅਕਲ ਆ ਰਹੀ ਹੈ ਸਮਝ ਆ ਰਹੀ ਹੈ ਇਹਨੂੰ ਲੈ ਕੇ ਜਾਈਏ ਆਹ ਖਜ਼ਾਨਾ ਭਰਾਈਏ ਫਿਰ ਜਦੋਂ ਹੋ ਗਿਆ ਫਿਰ ਭਾਗ ਠੜੇ ਹਰ ਸੰਤ ਤੋਂ ਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸਹੀ ਇਹ ਆਏ ਸਫਲ ਤੇ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾਂ ਕਾ ਕਰ ਚਵਲ ਚਵਰ ਭੁਲਾਵਾਂ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੂ ਮੈਂ ਨਾ ਆਓ ਸਾਰੇ ਗੱਜ ਕੇ ਆਨੰਦ ਸਿੰਘ ਬੋਲੋ ਕੋਈ ਰਸਨਾ ਬਾਂਝੀ ਨਾ ਰਵੇ ਜਿਹੜੇ ਪਿੱਛੇ ਬੈਠ ਗਏ ਸੀ ਉਹ ਆਜੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਰੱਖ ਲਓ ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਪਾਤ ਸਤਿਗੁਰੂ ਪੇ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਦਾ ਬਣਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮੇਰਿਆ ਤੂੰ ਸਦਾ ਰਹੋ ਹਰ ਨਾਲ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ ਸਭ ਨਗਲਾ ਸਮਰਤ ਸਵਾਮੀ ਸੋ ਕਿਉਂ ਮਨ ਹੋ ਸਾਰੇ ਸਦਾ ਤੇ ਸਾਹਿਬਾ ਕਿਆ ਨਹੀਂ ਘਰ ਤੇਰੇ ਸਦਾ ਸਿਮਤ ਸਲਾਹਾ ਤੇਰੀ ਨਾਮ ਮਨ ਸਾਵੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚਾ ਹਰ ਸ਼ਾਮ ਸੁਖ ਮਨਿਆ ਸਿਆ ਜਿਨੀ ਛਾ ਸਭ ਸੁਝਾਇਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਘਰ ਸਪਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਔਰ ਕਰ ਪਾਇਆ ਤੁਧ ਜਿਤ ਕੌਸੇ ਨਾਮ ਹਰ ਕਹਿ ਲਾਗੇ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਲੋਕ ਸੰਤਾ ਪਿਉਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀ ਕਹਿੰਦੇ ਜਗਤ ਸਤਿਗੁਰ ਰਹਿਆ ਭਰਪੂਰੇ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ